ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਧਰਿਆ ਰੇ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨ ਪਰਿਆ ਰੇ। ਹਮ ਮੈਲੇ ਤੁਮੇ ਉਜਲ ਕਰਤੇ, ਹਮ ਨਿਰਗੁਣ ਤੋਂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਐਸੀ ਐਸੀ ਲਾਲ, ਐਸੀ ਲਾਲ ਤੁਝ ਬਿਨ ਕੌਣ ਕਰੇ। ਇਹੋ ਜਿਹੀ ਐਸੀ ਦਾ ਅਰਥ ਹੈ, ਇਹੋ ਜਿਹੀ ਬਖਸ਼ਿਸ਼ ਕਿਰਪਾ ਮੇਰੇ ਰੱਬ ਜੀ ਤੇਰੇ ਬਿਨਾਂ ਹੋਰ ਕੌਣ ਕਰੇ। ਲਾਲ ਦਾ ਮਤਲਬ ਹੈ ਪਰਮਾਤਮਾ। ਇਹ ਪਿਆਰ ਵਿੱਚ ਭਗਤ ਰਵਿਦਾਸ ਜੀ ਕਹਿੰਦੇ, ਜਿਵੇਂ ਮਾਵਾਂ ਪਿਆਰ ਵਿੱਚ ਆਪਣੇ ਪੁੱਤ ਨੂੰ ਚੰਨ ਕਹਿੰਦੀਆਂ, ਮੇਰਾ ਹੀਰਾ ਪੁੱਤ, ਮੇਰਾ ਲਾਲ, ਏਦਾਂ ਇੱਥੇ ਭਗਤ ਜੀ ਰੱਬ ਨੂੰ ਲਾਲ ਕਹਿੰਦੇ ਆ, ਪਰਮਾਤਮਾ ਨੂੰ ਲਾਲ ਕਹਿੰਦੇ। ਮੇਰਿਆ ਰੱਬਾ, ਇਹੋ ਜਿਹੀ ਕਿਰਪਾ ਤੇਰੇ ਬਿਨਾਂ ਹੋਰ ਕੌਣ ਕਰੇ। ਐਸੀ ਐਸੀ ਲਾਲ, ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ। ਐਸੀ ਐਸੀ ਲਾਲ, ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ। ਐਸੀ ਐਸੀ ਲਾਲ, ਐਸੀ ਐਸੀ ਲਾਲ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ। ਐਸੀ ਐਸੀ ਲਾਲ, ਬੋਲੋ ਜੀ, ਐਸੀ ਐਸੀ ਲਾਲ ਤੁਝ ਬਿਨ ਨਿਵਾਜ। ਗੁਸਈਆ ਮੇਰਾ ਗਰੀਬ, ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ। ਮੱਥੇ ਛਤਰ ਤਰੇ ਮੱਥੇ ਛਤਰ ਤਰੇ ਜੀ ਤੁਝ ਬਿਨ ਤੁਝ ਬਿਨ ਐਸੀ ਐਸੀ ਤੁਝ ਬਿਨ ਕੌਣ ਕਰੇ ਤੁਝ ਬਿਨ ਕੌਣ ਕਰੇ ਐਸੀ ਐਸੀ ਨਾ ਪੜੋ ਪਿਆਰ ਐਸੀ ਐਸੀ ਨਾ ਤੁਝ ਬਿਨ ਕੌਣ ਕਰੇ ਤੁਝ ਬਿਨ ਕੌਣ ਕਰੇ ਗਰੀਬ ਨਿਵਾਸ ਗੋਸਈਆ ਛਤਰ ਤਰੇ ਜਾ ਕੀ ਸ਼ੋਤ ਜਗਤ ਕੋ ਲਾਗੇ ਹਾਂ ਪਰ ਤੂੰ ਹੀ ਧਰੇ ਜੀਓ ਤੇ ਸਮੇ ਸਰੇ ਕਹਿ ਰਵਿਦਾਸ ਸੁਣੋ ਦੇ ਸੰਤੋ ਕਹਿ ਰਵਿਦਾਸ ਸੁਣੋ ਦੇ ਸੰਤੋ ਰਵਿਦਾਸ ਸੁਣੋ ਰੇ ਸੰਤੋ ਦਾਸ ਸੁਣੋ ਰੇ ਸੰਤੋ ਦਾਸ ਸੁਣੋ ਰੇ ਸੰਤੋ ਹਰ ਜੀਉ ਤੇ ਸਭੈ ਸੁਖ ਮਿਟਿਓ ਕਰੈ ਸੁਖ ਮਿਟਿਓ ਐਸੀ ਐਸੀ ਲਾਲਾ ਐਸੀ ਐਸੀ ਤੁਝ ਬਿਨ ਕੌਣ ਕਰੈ ਤੁਝ ਬਿਨ ਕੌਣ ਕਰੈ ਐਸੀ ਐਸੀ ਲਾਲਾ ਪੜੋ ਜੀ ਐਸੀ ਐਸੀ ਲਾਲਾ ਤੁਝ ਬਿਨ ਜੀ ਤੁਝ ਬਿਨ ਕੌਣ ਕਰੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਿਰੰਜਨਾ ਨਿਤ ਤਿਹਾਈ ਹੈ ਹਰ ਪੁਰਖ ਨਿਰੰਜਨਾ ਨਿਤ ਤਿਹਾਈ ਹੈ ਹਰ ਪੁਰਖ ਨਿਰੰਜਨਾ ਨਿਤ ਤਿਹਾਈ ਹੈ ਕੀ ਹਰ ਪੁਰਖ ਨਿਰੰਜਨਾ ਨਿਤ ਤਿਹਾਈ ਹੈ ਹਰ ਪੁਰਖ ਨਿਰੰਜਨਾ ਨਿਤ ਤਿਹਾਈ ਹੈ ਹਰ ਪੁਰਖ ਨਿਰੰਜਨਾ ਨਿਤ ਤਿਹਾਈ ਹੈ ਹਰ ਪੁਰਖ ਨਿਰੰਜਨਾ ਨਿਤ ਤਿਹਾਈ ਹੈ ਹਰ ਪੁਰਖ ਨਿਰੰਜਨਾ ਜਪ ਸਤ ਨਾਮ ਸਦਾ ਸਤਨਾਮ ਜਪ ਮਨ ਸਤ ਨਾਮ ਸਦਾ ਸਤਨਾਮ ਜਪ ਮਨ ਸਤ ਨਾਮ ਸਦਾ ਸਤਨਾਮ ਜਪ ਮਨ ਸਤ ਨਾਮ ਸਦਾ ਸਤਨਾਮ ਜਪ ਮਨ ਸਤ ਨਾਮ ਸਦਾ ਸਤਨਾਮ ਜਪ ਮਨ ਸਤ ਨਾਮ ਸਦਾ ਸਤਨਾਮ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਮੌਸਮ ਅੱਗੇ ਨਾਲੋਂ ਕਾਫੀ ਬਦਲ ਗਿਆ ਸਰਦੀ ਤੋਂ ਗਰਮੀ ਆ ਰਹੀ ਹੈ ਠੰਡ ਦਾ ਭਾਵੇਂ ਮੌਸਮ ਹੋਵੇ ਪਰ ਗੁਰੂ ਸਾਹਿਬ ਕਹਿੰਦੇ ਆ ਨਹਿ ਸੀਤਲੰਗ ਚੰਦਰ ਦੇਵ ਹੈ ਨਹਿ ਸੀਤਲੰਗ ਬਾਵਨ ਚੰਦਨ ਹੈ ਨਹਿ ਸੀਤਲੰਗ ਸੀਤ ਰੁਤੇਨ ਨਾਨਕ ਸੀਤਲੰਗ ਸਾਧ ਸਵਜਨ ਚੰਦਰਮਾ ਦੀ ਰੋਸ਼ਨੀ ਨੂੰ ਠੰਡਾ ਮੰਨਿਆ ਜਾਂਦਾ ਕਹਿੰਦੇ ਇਹ ਵੀ ਇੰਨੀ ਠੰਡੀ ਨਹੀਂ ਸਰਦੀ ਦੀ ਰੁੱਤ ਨੂੰ ਠੰਡਾ ਮੰਨਿਆ ਜਾਂਦਾ ਕਹਿੰਦੇ ਇਹ ਵੀ ਇੰਨੀ ਠੰਡੀ ਨਹੀਂ ਚੰਦਨ ਨੂੰ ਠੰਡਾ ਮੰਨਿਆ ਜਾਂਦਾ ਕਹਿੰਦੇ ਇਹ ਵੀ ਇੰਨਾ ਠੰਡਾ ਨਹੀਂ ਸਭ ਤੋਂ ਵੱਧ ਜੇ ਠੰਡ ਹੈ ਤੇ ਉਹ ਹੈ ਸਤਿਗੁਰ ਜੀ ਦੀ ਸੰਗਤ ਵਿੱਚ ਨਾਨਕ ਸੀਤਲੰਗ ਸਾਧ ਸਵਜਨ ਇੱਥੇ ਸਾਧ ਸਤਿਗੁਰੂ ਜੀ ਨੂੰ ਕਿਹਾ ਕਿ ਸੱਚਾ ਗਿਆਨ ਲੈ ਕੇ ਬੰਦਾ ਜਿਹੜੀ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ ਉਹ ਸ਼ਾਂਤੀ ਚੰਦਨ ਚੋਂ ਨਹੀਂ ਮਿਲਦੀ ਸੱਚਾ ਗਿਆਨ ਲੈ ਕੇ ਜਿਹੜੀ ਸ਼ਾਂਤੀ ਮਨੁੱਖ ਪ੍ਰਾਪਤ ਕਰ ਸਕਦਾ ਹੈ ਉਹ ਸ਼ਾਂਤੀ ਸਰਦੀ ਵਿੱਚ ਨਹੀਂ ਸੱਚਾ ਗਿਆਨ ਲੈ ਕੇ ਜਿਹੜੀ ਸ਼ਾਂਤੀ ਸਾਨੂੰ ਪ੍ਰਾਪਤ ਹੋ ਸਕਦੀ ਹੈ ਉਹ ਚੰਦਰਮਾ ਦੀ ਰੋਸ਼ਨੀ ਵਿੱਚ ਉਹ ਠੰਡ ਉਹ ਸੀਤਲਤਾ ਨਹੀਂ ਸੋ ਸੱਚਾ ਗਿਆਨ ਸਤਿਗੁਰੂ ਦਾ ਮਤਲਬ ਸੱਚਾ ਗਿਆਨ ਸਤਿਗੁਰੂ ਮਿਲਣਾ ਮਤਲਬ ਸੱਚਾ ਗਿਆਨ ਹੋਣਾ ਸਤਿਗੁਰੂ ਨਾਲ ਜੁੜਨਾ ਮਤਲਬ ਸੱਚੇ ਗਿਆਨ ਨਾਲ ਜੁੜ ਜਾਣਾ ਸਤਿਗੁਰੂ ਦਾ ਅਰਥ ਕੋਈ ਸਰੀਰ ਕੋਈ ਦੇਹ ਕੋਈ ਬੰਦਾ ਨਹੀਂ ਸਤਿਗੁਰੂ ਦਾ ਅਰਥ ਕੋਈ ਗ੍ਰੰਥ ਨਹੀਂ ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ ਸੱਚਾ ਗਿਆਨ ਸੋ ਸੱਚਾ ਗਿਆਨ ਲੈਣਾ ਹੀ ਸਤਿਗੁਰੂ ਨੂੰ ਪ੍ਰਾਪਤ ਕਰਨਾ ਹੈ ਤੇ ਸੱਚੇ ਗਿਆਨ ਨਾਲੋਂ ਟੁੱਟ ਜਾਣਾ ਹੀ ਸਤਿਗੁਰੂ ਤੋਂ ਟੁੱਟ ਜਾਣਾ ਹੁੰਦਾ ਹੈ ਸੱਚੇ ਗਿਆਨ ਤੋਂ ਮੂੰਹ ਫੇਰ ਲੈਣਾ ਹੀ ਸਤਿਗੁਰੂ ਤੋਂ ਬੇਮੁੱਖ ਹੋਣਾ ਹੁੰਦਾ ਹੈ ਬੰਦਾ ਭਾਵੇਂ ਦਾੜੀ ਕੇਸ ਰੱਖ ਲਵੇ ਉੱਪਰ ਦੀ ਸ੍ਰੀ ਸਾਹਿਬ ਵੀ ਪਾ ਲਵੇ ਇਹ ਵੀ ਕਵੇ ਵੀ ਮੈਂ ਅੰਮ੍ਰਿਤ ਧਾਰੀ ਹਾਂ ਪਰ ਜੇ ਸੱਚੇ ਗਿਆਨ ਤੋਂ ਮੂੰਹ ਫੇਰੀ ਫਿਰਦਾ ਨਾ ਫਿਰ ਉਹ ਸੱਚਾ ਸਿੱਖ ਨਹੀਂ ਸੱਚੇ ਗਿਆਨ ਤੋਂ ਜਿਹਨੇ ਮੂੰਹ ਫੇਰਿਆ ਹੋਇਆ ਉਹ ਤੇ ਅਗਿਆਨੀ ਹੈ ਜਿਹੜੀ ਗੱਲ ਸਿੱਧੀ ਸਿੱਧੀ ਸਪਸ਼ਟ ਤੇ ਸੱਚੀ ਹੋਵੇ ਉਹ ਬੰਦਾ ਮੰਨਣ ਨੂੰ ਤਿਆਰ ਹੀ ਨਾ ਹੋਵੇ ਸੱਚੇ ਗਿਆਨ ਤੋਂ ਮੂੰਹ ਫੇਰ ਲਵੇ ਉਹ ਬੇਮੁੱਖ ਹੁੰਦਾ ਹੈ ਬੇਮੁੱਖ ਹੋਣਾ ਕੋਈ ਇਦਾਂ ਨਹੀਂ ਇਧਰੋਂ ਨਾ ਸੀ ਗੁਰੂ ਵਾਲੇ ਪਾਸੇ ਪਿੱਠ ਨਾ ਕਰੀਏ ਕਈ ਬੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਮੱਥਾ ਟੇਕਣਗੇ ਨਾ ਪੁੱਠੇ ਪੈਰੀ ਤੁਰਦੇ ਆ ਬੈਕ ਬੈਕ ਕਹਿਣਗੇ ਗੁਰੂ ਸਾਹਿਬ ਵੱਲ ਕਿਤੇ ਸਾਡੀ ਪਿੱਠ ਨਾ ਹੋ ਜੇ ਇਦਾਂ ਕਹਿੰਦੇ ਪਰ ਅਸਲ ਗੁਰੂ ਸਾਹਿਬ ਤੋਂ ਮੂੰਹ ਫੇਰ ਲੈਣਾ ਜਿਹੜਾ ਹੈ ਵੀ ਉਹਨਾਂ ਤੋਂ ਉਹਨਾਂ ਦੇ ਕਹਿਣੇ ਤੋਂ ਉਲਟ ਚੱਲਣਾ ਅਸਲ ਵਿੱਚ ਬੇਮੁੱਖ ਹੋਣਾ ਹੁੰਦਾ ਹੈ ਇਦਾਂ ਨਹੀਂ ਕਿ ਤੁਸੀਂ ਸਰੀਰ ਕਰਕੇ ਮੂੰਹ ਭਾਵੇਂ ਇੱਧਰ ਨੂੰ ਕਰ ਲਓ, ਹੁਣ ਆਪਾਂ ਸਾਰਿਆਂ ਨੇ ਮੂੰਹ ਗੁਰੂ ਸਾਹਿਬ ਵੱਲ ਹੀ ਕਰ ਲਈਏ ਸਾਰੇ, ਵੀ ਸਾਰੇ ਗੁਰੂ ਸਾਹਿਬ ਵੱਲ ਮੂੰਹ ਕਰ ਲਾਂਗੇ, ਤਾਂ ਮਤਲਬ ਇਹ ਥੋੜਾ ਵੀ ਅਸੀਂ ਹੁਣ ਸਿੱਧੇ ਹੋ ਗਏ ਗੁਰੂ ਸਾਹਿਬ ਵਾਲੇ ਪਾਸੇ। ਉਹ ਤੇ ਮਨ ਨੂੰ ਸਿੱਧਾ ਕਰਨਾ ਪੈਣਾ, ਸਰੀਰ ਦੀ ਕਿਹੜੀ ਗੱਲ ਹੈ, ਚਾਹੇ ਇੱਧਰ ਨੂੰ ਬੈਠੇ ਹੋ ਚਾਹੇ ਇੱਧਰ ਨੂੰ ਬੈਠੇ ਹੋ, ਗੱਲ ਸਾਰੀ ਮਨ ਦੀ ਹੈ। ਮਨ ਨਾ ਸਾਡਾ ਸਤਿਗੁਰ ਤੋਂ ਬੇਮੁੱਖ ਹੋ ਗਏ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਆਈ ਜਾਵੇ ਪਿੱਛੇ ਪਿੱਛੇ ਰਾਹ ਵਿੱਚ ਹੀ ਟਕਾਈ ਜਾਵੇ। ਇੱਕ ਮੈਂ ਮਾਫੀ ਸਟੇਜ ਤੋਂ ਮੰਗ ਲਵਾਂ ਸਾਰਿਆਂ ਤੋਂ, ਸਟੇਜ ਵਾਲਿਆਂ ਸਟੇਜ ਤੋਂ। ਮੈਂ ਇੱਥੇ ਵੇਖ ਰਿਹਾ ਵੀ ਕਈ ਪਹਿਰੇ ਜਿਹੜੇ ਮੁਲਾਜ਼ਮ ਨੇ ਉਹ ਚੈੱਕ ਕਰ ਕਰਕੇ ਇਕੱਲੇ ਇਕੱਲੇ ਨੂੰ ਲਗਾਉਂਦੇ ਆ, ਪਤਾ ਨਹੀਂ ਹੁਣ ਉਹਨਾਂ ਦੀ ਕੀ ਮਜਬੂਰੀ ਹੋਏਗੀ, ਪਰ ਇਸ ਗੱਲ ਦੀ ਮੈਂ ਮਾਫੀ ਮੰਗਦਾ ਸੰਗਤ ਤੋਂ, ਕਿਉਂਕਿ ਇਦਾਂ ਦਾ ਕੁਛ ਤੇ ਜਿਹੜੀਆਂ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਨੇ ਉਹਦੇ ਵਿੱਚ ਹੁੰਦਾ, ਦੀਵਾਨਾਂ ਵਿੱਚ ਇਦਾਂ ਦਾ ਕੁਛ ਚੰਗਾ ਨਹੀਂ ਲੱਗਦਾ। ਪਾਤਸ਼ਾਹ ਵੀ ਹੋਇਆ ਸੀ ਸ਼ਾਇਦ, ਇੱਥੇ ਵੀ ਇਦਾਂ ਦਾ ਸਿਸਟਮ ਪਤਾ ਨਹੀਂ ਕਿਉਂ ਬਣਿਆ। ਪਰ ਮੈਂ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਕਿਰਪਾ ਕਰਕੇ ਇਕੱਲੇ ਇਕੱਲੇ ਨੂੰ ਚੈੱਕ ਕਰਕੇ ਨਾ ਲੰਘਾਓ, ਉਦਾਂ ਆਲੇ ਦੁਆਲੇ ਧਿਆਨ ਰੱਖੋ। ਕਰ ਤੇ ਬੇਨਤੀ ਹੋਈ ਸਕਦੇ ਆ, ਕਿਉਂਕਿ ਕਰਨੀ ਤੇ ਉਹਨਾਂ ਨੇ ਆਪਣੀ ਮਰਜ਼ੀ ਹੋਈ ਹੋਏਗੀ, ਪਰ ਫਿਰ ਵੀ ਮੈਂ ਸਟੇਜ ਤੋਂ ਬੇਨਤੀ ਕਰਦਾ ਵੀ ਜਿਹੜੇ ਪ੍ਰਸ਼ਾਸਨ ਦੇ ਮੁਖੀ ਜਿਹੜੇ ਹਨ, ਆਫੀਸਰ ਹਨ, ਉਹ ਕਿਰਪਾ ਕਰਕੇ ਧਿਆਨ ਦੇਣ, ਇਕੱਲੇ ਇਕੱਲੇ ਨੂੰ ਇਦਾਂ ਚੈੱਕ ਕਰਕੇ ਨਾ ਲੰਘਾਈਏ, ਮੇਰੀ ਇਹ ਬੇਨਤੀ ਹੈ। ਬਾਕੀ ਫਿਰ ਵੀ ਕਿਉਂਕਿ ਜਿਹੜਾ ਸਤਸੰਗਤ ਦਾ ਮਾਹੌਲ ਹੈ ਉਹ ਹੋਰ ਤਰ੍ਹਾਂ ਦਾ ਹੁੰਦਾ, ਜਿਹੜੀਆਂ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਨੇ ਉਹਦਾ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ। ਸਤਸੰਗਤ ਵਿੱਚ ਤੇ ਆਪਾਂ ਇਦਾਂ ਫਿਰ ਚੰਗਾ ਨਹੀਂ ਲੱਗਦਾ। ਬਾਕੀ ਭਾਈ ਜਿਹੜੇ ਵੀ ਸੰਗਤ ਵਿੱਚ ਜਿਹੜੇ ਬੰਦੇ ਪਰੇਸ਼ਾਨ ਹੋਏ ਹੋਣਗੇ, ਇਹ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਿਆ ਉਹਦੇ ਲਈ ਮੈਂ ਸਟੇਜ ਤੋਂ ਮਾਫੀ ਮੰਗਦਾ। ਸੰਗਤ ਵਿੱਚ ਕਈਆਂ ਨੂੰ ਭੈੜਾ ਵੀ ਲੱਗਦਾ, ਆਊਟ ਲੱਗਦਾ, ਉਹਦੇ ਲਈ ਮੈਂ ਮਾਫੀ ਚਾਹੁੰਦਾ। ਸੋ ਕਈ ਵਾਰੀ ਜਦੋਂ ਅਸੀਂ ਗੱਲਬਾਤ ਆਫੀਸਰਾਂ ਨਾਲ ਕਰੀ ਦੀ, ਉਹ ਕਹਿੰਦੇ ਜੀ ਇੰਟੈਲੀਜੈਂਸੀਆਂ ਦੀਆਂ ਰਿਪੋਰਟਾਂ ਇਦਾਂ ਦੀਆਂ ਹੁੰਦੀਆਂ, ਕਈ ਵਾਰੀ ਕਹਿੰਦੇ ਹੁੰਦੇ ਆ ਵੀ ਕੋਈ ਅਟੈਕ ਹੋ ਸਕਦਾ ਹੈ, ਕੋਈ ਧੱਕਾ ਕਰ ਸਕਦਾ, ਪਤਾ ਨਹੀਂ ਹੁਣ ਇਹਨਾਂ ਨੂੰ ਕਿੱਦਾਂ ਦੀ ਰਿਪੋਰਟ ਮਿਲਦੀ ਹੈ। ਪਰ ਮੈਂ ਬੇਨਤੀ ਕਰਦਾ ਵੀ ਸਾਨੂੰ ਕੋਈ ਖਤਰਾ ਨਹੀਂ, ਆਪਾਂ ਇਕੱਲੇ ਇਕੱਲੇ ਨੂੰ ਚੈੱਕ ਨਾ ਕਰੋ। ਪਿਆਰਿਓ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਰਾ ਪਹਿਰੇਦਾਰੋ ਤੁਸੀਂ ਉੱਥੇ ਉੱਥੇ ਲਾਈਨ ਜਰਾ ਬਣਾ ਲਓ, ਇੱਧਰਲਾ ਪਾਸਾ ਵੀ ਬੰਦ ਕਰ ਲਓ ਰਾਹ ਦਾ, ਅੱਗੇ ਪਿੱਛੇ ਜਾ ਕੇ ਨਾ ਉੱਥੇ ਬੈਠ ਕੇ ਲਾਈਨ ਬਣਾ ਲਓ। ਸਾਰੇ ਜਿਹੜੇ ਆ ਰਹੇ ਬਸ ਟਿਕਾਓ, ਆਪਾਂ ਗੱਲ ਸ਼ੁਰੂ ਕਰੀਏ। ਹਾਂਜੀ ਪਿਆਰਿਓ ਧਿਆਨ ਹੈ ਕਰ, ਬਿਲਕੁਲ ਕਿਸੇ ਪਾਸੇ ਕਿਸੇ ਪਾਸਿਓਂ ਹਿਲਜੁਲ ਨਾ ਹੋ। ਹਾਂਜੀ ਹੁਣ ਸੁਣਿਓ ਭਾਈ, ਵੀ ਜਿਹੜਾ ਸੱਚਾ ਗਿਆਨ ਲੈਣਾ ਹੀ ਅਸਲ ਵਿੱਚ ਸਤਿਗੁਰੂ ਨੂੰ ਮਿਲਣਾ ਹੁੰਦਾ ਹੈ। ਜਿਵੇਂ ਭਗਤ ਰਵਿਦਾਸ ਜੀ ਦਾ ਕੱਲ ਸਾਰੇ ਪਾਸੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਉਹਨਾਂ ਦਾ ਬਚਨ ਆਪਾਂ ਸਾਰੇ ਰਲ ਕੇ ਗਾ ਰਹੇ ਸੀ ਬਈ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮੱਥ ਹੈ ਛਤਰ ਛਤਰ ਤਰੇ। ਆ ਸੁਣੋ ਇੱਕ ਵਾਰ ਪੰਕਤੀਆਂ ਪਈ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰਹਿ। ਧਿਆਨ ਨਾਲ ਸੁਣੋ, ਮੇਰੇ ਰੱਬ ਜੀ ਤੇਰੇ ਵਰਗੀ ਕਿਰਪਾ ਕੋਈ ਨਹੀਂ ਕਰ ਸਕਦਾ। ਭਗਤ ਰਵਿਦਾਸ ਜੀ ਕਹਿੰਦੇ, ਪਰਮਾਤਮਾ ਨੂੰ ਕਹਿੰਦੇ, ਇਹੋ ਜਿਹੀ ਕਿਰਪਾ ਨਹੀਂ ਵੇਖੀ, ਇਹੋ ਜਿਹੀ ਹੋਰ ਕੋਈ ਕਰ ਹੀ ਨਹੀਂ ਸਕਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰ। ਤੂੰ ਗਰੀਬਾਂ ਦੇ ਸਿਰ ਤੇ ਛਤਰ ਝੁਲਣ ਲਾ ਦਿੰਦਾ, ਗਰੀਬਾਂ ਦੇ ਸਿਰ ਤੇ ਤੂੰ ਗਰੀਬ ਨਵਾਜ ਹੈ, ਗਰੀਬਾਂ ਨੂੰ ਨਵਾਜਦਾ। ਪਰ ਹੁਣ ਤੁਸੀਂ ਇਹ ਸਮਝਿਓ ਭਾਈ ਵੀ ਕਿਹੜੀ ਗਰੀਬੀ ਹੈ ਜਿਹੜੀ ਗੁਰੂ ਚੁੱਕ ਦਿੰਦਾ, ਰੱਬ ਹੈ ਜਿਹੜਾ ਪਰਮਾਤਮਾ ਜਿਹੜਾ ਕਿਹੜੀ ਗਰੀਬੀ ਦੀ ਗੱਲ ਕਰਦਾ, ਛਤਰ ਇੱਥੇ ਕਿਹੜਾ ਹੈ। ਜੇ ਤੇ ਆਪਾਂ ਛਤਰ ਦੀ ਗੱਲ ਕਰਦੇ ਆ ਵੀ ਜਿੱਦਾਂ ਰਾਜਿਆਂ ਤੇ ਛਤਰ ਝੁੱਲਦੇ ਰਹੇ ਐ ਇਸ ਛਤਰ ਦੀ ਗੱਲ ਐ ਫਿਰ ਦੱਸੋ ਕਿਹੜਿਆਂ ਭਗਤਾਂ ਤੇ ਛਤਰ ਝੁੱਲੇ ਆ ਲੋਕਾਂ ਨੇ ਤੇ ਹਾਥੀਆਂ ਦੇ ਨਾਲ ਪੈਰਾਂ ਦੇ ਥੱਲੇ ਲਤਾੜਨ ਦੀ ਭਗਤਾਂ ਨੂੰ ਕੋਸ਼ਿਸ਼ ਕੀਤੀ ਭਗਤ ਰਵਿਦਾਸ ਜੀ ਨੇ ਸਾਰੀ ਜ਼ਿੰਦਗੀ ਜੋੜੇ ਕੰਢੇ ਆ ਛਤਰ ਨਹੀਂ ਝੁੱਲਿਆ ਸਿਰ ਤੇ ਉੱਤੇ ਭਗਤ ਕਬੀਰ ਜੀ ਨਾਲ ਕੀ ਕੁਝ ਹੋਇਆ ਭਗਤ ਨਾਮਦੇਵ ਜੀ ਨਾਲ ਕੀ ਕੁਝ ਹੋਇਆ ਕਿਹੜੇ ਛਤਰ ਦੀ ਗੱਲ ਹੈ ਇੱਥੇ ਗਰੀਬੀ ਦੀ ਗੱਲ ਕਿਹੜੀ ਗਰੀਬੀ ਦੀ ਗੱਲ ਹੈ ਕਿਹੜੀ ਗਰੀਬੀ ਹੈ ਜਿਹੜੀ ਰੱਬ ਚੁੱਕ ਦਿੰਦਾ ਹੈ ਕਿਹੜੇ ਕਿਹੜੇ ਭਗਤਾਂ ਦੀ ਗਰੀਬੀ ਹੁਣ ਭਗਤ ਰਵਿਦਾਸ ਜੀ ਮੈਨੂੰ ਦੱਸਿਓ ਪਿਆਰਿਓ ਵੀ ਇੱਕ ਆਮ ਜੇ ਘਰ ਵਿੱਚ ਛੱਪਰੀ ਚ ਹੀ ਰਹਿੰਦੇ ਸੀ ਸਾਦੇ ਕੱਚੇ ਘਰ ਚ ਰਹਿੰਦੇ ਸੀ ਕਿ ਮਹਿਲ ਚ ਰਹਿੰਦੇ ਸੀ ਬੋਲੋ ਮਹਿਲ ਚ ਰਹਿੰਦੇ ਸੀ ਨਹੀਂ ਕਬੀਰ ਜੀ ਨਹੀਂ ਕਰੋੜਾਂ ਚ ਖੇਡਦੇ ਸੀ ਬੋਲੋ ਨਹੀਂ ਖੇਡਦੇ ਸੀ ਫਿਰ ਇੱਥੇ ਲਿਖਿਆ ਵੀ ਤੂੰ ਗਰੀਬ ਨਵਾਜ ਹੈ ਗਰੀਬਾਂ ਨੂੰ ਨਵਾਜਦਾ ਕਿਹੜੀ ਗਰੀਬੀ ਚੱਕਦਾ ਰੱਬ ਪਰਮਾਤਮਾ ਕਿਹੜੀ ਗਰੀਬੀ ਚੱਕਦਾ ਬੰਦੇ ਦੀ ਜੇ ਗਰੀਬੀ ਦੀ ਗੱਲ ਹੈ ਤੇ ਗਰੀਬੀਆਂ ਤੇ ਇੱਦਾਂ ਹੀ ਚੱਲਦੀਆਂ ਰਹੀਆਂ ਹੈ ਗਰੀਬੀਆਂ ਤੇ ਇਸੇ ਤਰ੍ਹਾਂ ਹੀ ਰਹਿੰਦੀਆਂ ਜਾਂ ਫਿਰ ਸਾਨੂੰ ਦੱਸਣਾ ਪਏਗਾ ਵੀ ਫਲਾਣਾ ਨਹੀਂ ਭਾਈ ਇੱਥੇ ਤੇ ਅੱਜ ਵੀ ਰਾਜੇ ਮਹਾਰਾਜੇ ਜਿਹੜੇ ਆ ਪੈਸੇ ਵਾਲੇ ਪਾਸੇ ਉਹ ਰਾਜੇ ਹੀ ਅਮੀਰ ਨੇ ਅੱਜ ਵੀ ਜਿਹੜੀਆਂ ਅਮੀਰ ਫੈਮਲੀਆਂ ਨੇ ਉਹ ਪੈਸੇ ਵਾਲੀਆਂ ਹੀ ਨੇ ਪੈਸੇ ਵਾਲੇ ਲੋਕ ਨੇ ਜਿਹੜੇ ਕਈ ਬੜੀਆਂ ਬੜੀਆਂ ਪ੍ਰਾਪਰਟੀਆਂ ਦੇ ਮਾਲਕ ਨੇ ਅਰਬਾਂ ਖਰਬਾਂ ਦੇ ਮਾਲਕ ਨੇ ਤੇ ਕਈ ਜਿਹੜੇ ਆ ਉਹ ਗਰੀਬ ਹੀ ਬੜੇ ਸਾਨੂੰ ਲੱਗਦੇ ਨੇ ਭਗਤ ਨੇ ਰੱਬ ਦੇ ਪਿਆਰੇ ਨੇ ਪਰ ਉਹ ਬਾਹਰੋਂ ਗਰੀਬ ਹੀ ਨੇ ਅਮੀਰੀ ਕਿਹੜੀ ਦੀ ਗੱਲ ਹੈ ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ ਤੂੰ ਗਰੀਬੀ ਚੱਕ ਦੇਨਾ ਹੈ ਗਰੀਬ ਨਵਾਜ ਹੈ ਤੂੰ ਤੁਹਾਡੇ ਵੱਲ ਧਿਆਨ ਵੀਰ ਜੀ ਜਾਂਦਾ ਕੈਮਰੇ ਵਾਲੇ ਜਿਹੜੇ ਤੁਸੀਂ ਇੱਕ ਜਗ੍ਹਾ ਟਿਕਾ ਲਓ ਤੇ ਚੰਗਾ ਟਕੇ ਇਦਾਂ ਹੀ ਫਿਰ ਤੁਸੀਂ ਬੈਠ ਜਾਓ ਆਰਾਮ ਨਾਲ ਜਦੋਂ ਧਾਰਨਾ ਪੜੀਏ ਉਦੋਂ ਘੁਮਾਕ ਮੂ ਲਿਓ ਜਦੋਂ ਸਾਜ ਵੱਜਦੇ ਉਹਦੇ 'ਚ ਨਹੀਂ ਪਤਾ ਲੱਗਦਾ ਧਿਆਨ ਨਹੀਂ ਤੇ ਹਿੱਲਦਾ ਹਾਂਜੀ ਸੁਣੋ ਬਈ ਗਰੀਬ ਨਵਾਜ ਹੈ ਪਰਮਾਤਮਾ ਰੱਬ ਗਰੀਬ ਨਵਾਜ ਹੈ ਕਿਹੜੀ ਗਰੀਬੀ ਚੱਕਦਾ ਹੈ ਹੁਣ ਸਾਡੇ ਵਰਗਾ ਇੱਥੇ ਬਹਿ ਕੇ ਜਦੋਂ ਨਾ ਆਪਾਂ ਆਪਣੇ ਮਨ 'ਚ ਐਂ ਆਉਂਦਾ ਹੈ ਵੀ ਗਰੀਬੀ ਚੱਕਦੇ ਰੱਬਾ ਤੂੰ ਤੇ ਸਭ ਦੀ ਚੱਕ ਦਿੰਦਾ ਕਿਹੜੀ ਆਪਾਂ ਦੂਜੀ ਸੋਚੀ ਜਾਂਦੇ ਵੀ ਮੇਰਾ ਮਹਿਲ ਕਿੱਥੇ ਬਣੂ ਮੇਰਾ ਘਰ ਕੋਠੀ ਕਿੱਥੇ ਬਣੂ ਵੀ ਮੇਰਾ ਟੈਲ ਬਾਲੇ ਵਾਲਾ ਜਿਹੜਾ ਕੰਮ ਹੈ ਹੁਣ ਇਹ ਲੈਂਟਰ ਕਦੋਂ ਪਊ ਆਹ ਗਰੀਬੀ ਚੱਕੂ ਨਾ ਜਦੋਂ ਅੰਮ੍ਰਿਤ ਛਕ ਲਾਂਗੇ ਸਿੰਘ ਬਣ ਜਾਂਗੇ ਫਿਰ ਸਾਡੀ ਗਰੀਬੀ ਚੱਕ ਦੂ ਰੱਬ ਇਹ ਗਰੀਬੀ ਇਹ ਤੇ ਤੈਨੂੰ ਚੱਕਣੀ ਪੈਣੀ ਹੈ ਮਿਹਨਤ ਕਰਕੇ ਕੰਮ ਕਰਕੇ ਮਿਹਨਤ ਕਰਕੇ ਦਿਹਾੜੀਆਂ ਕਰਕੇ ਫਸਲਾਂ ਬੀਜ ਕੇ ਖੇਤੀਬਾੜੀ ਕਰਕੇ ਇਹ ਤੇ ਆਪੇ ਹੀ ਚੱਕੀ ਜਾਊ ਜਦੋਂ ਅਕਲ ਆ ਗਈ ਸਮਝ ਆ ਗਈ ਜਦੋਂ ਹਰ ਬੰਦਾ ਨਿਕੰਮਾ ਨਹੀਂ ਰਹਿਣਾ ਕੰਮ ਕਰਨ ਲੱਗ ਜੂ ਕੰਮਾਂ ਵਾਲਿਆਂ ਦੇ ਆਪੇ ਲੈਂਟਰ ਪੈ ਜਾਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਿਹਨਤੀ ਬੰਦੇ ਆਪੇ ਹੀ ਬਣਾ ਲੈਂਦੇ ਸਾਰਾ ਕੁਛ ਰੱਬ ਨੇ ਤੇ ਅਕਲ ਦੇ ਦੇਣੀ ਹੈ ਸਮਝ ਦੇ ਦੇਣੀ ਹੈ ਲਓ ਹੁਣ ਅੱਗੇ ਆਪਾਂ ਜਿਹੜੀ ਗੱਲ ਕਰਦੇ ਆ ਰਵਿਦਾਸ ਜੀ ਦਾ ਅੱਗੇ ਬਚਨ ਨੇ ਭਗਤ ਜੀ ਕਹਿੰਦੇ ਆ ਜਾ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ ਮੇਰੇ ਰੱਬ ਜੀ ਜਿਹੜੇ ਲੋਕ ਭਿੱਟ ਮੰਨਦੇ ਆ ਨਾ ਵੀ ਇਹਦੇ ਹੱਥ ਨਾ ਲੱਗ ਜੇ ਕਿਤੇ ਸਾਡਾ ਛੂਤ ਜੀ ਮੰਨਦੇ ਆ ਜਿਹੜੇ ਪਰੇ ਪਰੇ ਨੂੰ ਜਾਂਦੇ ਆ ਵੀ ਕਿਤੇ ਹੱਥ ਨਾ ਲੱਗ ਜੇ ਮੈਂ ਕਿਤੇ ਭਿੱਟਿਆ ਨਾ ਜਾਵਾਂ ਇਹਦਾ ਪਰਛਾਵਾਂ ਨਾ ਪੈ ਜੇ ਛੋਟੀ ਜਾਤ ਵਾਲਾ ਇਹ ਛੋਟੀ ਜਾਤ ਵਾਲਾ ਕੀਤਾ ਇਹਦੇ ਇਹਦਾ ਮੇਰੇ ਤੇ ਪਰਛਾਵਾਂ ਨਾ ਪੈ ਜੇ ਕਹਿੰਦੇ ਜਾਂ ਕੀ ਛੋਤ ਜਗਤ ਕੋ ਲੱਗੇ ਤਾਂ ਪਰ ਤੂੰ ਹੀ ਧਰੇ ਕਹਿੰਦੇ ਉਹੋ ਜਿਹਾ ਉੱਤੇ ਤੂੰ ਹੀ ਕਿਰਪਾ ਕਰਦਾ ਲੋਕ ਨੇ ਐ ਸਮਝਦੇ ਵੀ ਕਮੀਨ ਹੈ ਇਹ ਛੋਟੀ ਜਾਤ ਦਾ ਹੈ ਹੱਥ ਨਾ ਲੱਗ ਜੇ ਕਿਤੇ ਦਾ ਪਰਛਾਵਾਂ ਨਾ ਪੈ ਜੇ ਦਿਮਾਗ ਵਿੱਚ ਸਾਡੇ ਭਰਿਆ ਹੋਇਆ ਜਿੱਦਾਂ ਦਾ ਓਪੀਨੀਅਨ ਦੇ ਦਿੱਤਾ ਜਾਂਦਾ ਨਜ਼ਰੀਆ ਦੇ ਦਿੱਤਾ ਜਾਂਦਾ ਅਸੀਂ ਸਮਾਜ ਨੂੰ ਉਵੇਂ ਵੇਖਦੇ ਹਾਂ ਜਿੱਦਾਂ ਦਾ ਸਾਨੂੰ ਕਹਿ ਦਿੱਤਾ ਗਿਆ ਵੀ ਆਹ ਛੋਟੀਆਂ ਜਾਤਾਂ ਵਾਲੇ ਆਪਾਂ ਉਹਨਾਂ ਨੂੰ ਉਦੋਂ ਬਾਅਦ ਛੋਟੀ ਜਾਤ ਵਾਲੇ ਹੀ ਮੰਨਦੇ ਹਾਂ ਵੀ ਨਹੀਂ ਇਹ ਸਾਡੇ 'ਚ ਨਹੀਂ ਰਲ ਸਕਦਾ ਸਾਡੇ ਦਿਮਾਗ 'ਚ ਜਿੱਦਾਂ ਭਰ ਦਿੱਤਾ ਗਿਆ ਆਹ ਫਲਾਣੀ ਬਰਾਦਰੀ ਆ ਛੋਟੀ ਇਹ ਸਾਰਾ ਵਰਨ ਵੰਡ ਜਿਹੜਾ ਕੀਤਾ ਬੜਾ ਖਤਰਨਾਕ ਹੈ ਸਾਡੇ ਸਮਾਜ ਲਈ ਕਦੇ ਵੀ ਇਹਨੇ ਸਾਨੂੰ ਇਕੱਠਾ ਨਹੀਂ ਹੋਣ ਦੇਣਾ ਇੱਕ ਨਹੀਂ ਹੋਣ ਦੇਣਾ ਖੱਤਰੀ ਬ੍ਰਾਹਮਣ ਸੂਦ ਵੈਸ ਅਲੱਗ ਅਲੱਗ ਵਰਨ ਵੰਡ ਜਿਹੜਾ ਬਣਾਇਆ ਫਿਰ ਜਾਤਾਂ ਕਿੰਨੀਆਂ ਬਣਾਈਆਂ ਹੋਈਆਂ ਕਦੇ ਵੀ ਇੱਕ ਨਹੀਂ ਹੋਣ ਦਿੰਦਾ ਇਹ ਬੜੀ ਭੈੜੀ ਬਿਮਾਰੀ ਸਾਡੇ ਵਿੱਚ ਪਈ ਹੋਈ ਹੈ। ਕਹਿੰਦੇ ਮੇਰਿਆ ਰੱਬਾ ਲੋਕੀ ਤੇ ਭਿੱਟ ਮੰਨਦੇ ਆ ਨਾ, ਇਹਦਾ ਹੱਥ ਨਾ ਕਿਤੇ ਲੱਗ ਜੇ, ਪਰ ਕਹਿੰਦੇ ਤੂੰ ਉਹਨਾਂ ਤੇ ਕਿਰਪਾ ਕਰਦਾ ਹੈ। ਤੇ ਆਹ ਹੁਣ ਪੰਕਤੀ ਚੇਤੇ ਨਾਲ ਸੁਣਿਓ, ਹਾਂਜੀ ਧਿਆਨ ਨਾਲ। ਨੀਚੇ ਹੈ ਉੱਚ ਕਰੇ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੇ। ਕਹਿੰਦੇ ਤੂੰ ਨੀਚ ਜਿਹੜੇ ਨੇ ਉਹਨਾਂ ਨੂੰ ਉੱਚਾ ਕਰ ਦਿੰਦਾ, ਕਿਹੜੇ ਪਾਸੇ ਉੱਚਾ ਕਰਦਾ? ਹੁਣ ਤੁਸੀਂ ਇਹ ਦੱਸੋ ਪਿਆਰਿਓ, ਰੱਬ ਇਸ ਇੱਕੋ ਹੀ ਚੀਜ਼ ਹੈ ਜਿੱਧਰੋਂ ਉੱਚਾ ਕਰਦਾ, ਰੱਬ ਪਰਮਾਤਮਾ ਉੱਚਾ ਕਰ ਦਿੰਦਾ, ਉਹ ਕਿਹੜਾ ਪੱਖ ਹੈ? ਪੈਸੇ ਵਾਲੇ ਪਾਸਿਓ ਬੋਲੋ ਨਹੀਂ, ਪ੍ਰੋਪਰਟੀ ਵਾਲੇ ਪਾਸਿਓ ਨਹੀਂ, ਧੀਆਂ ਪੁੱਤਾਂ ਵਾਲੇ ਪਾਸਿਓ ਨਹੀਂ, ਕਿ ਅਕਲ ਵਾਲੇ ਪਾਸੇ, ਅਕਲ ਵਾਲੇ ਸਮਝ ਵਾਲੇ ਪਾਸੇ, ਦਿਮਾਗ ਵਾਲੇ ਪਾਸੇ, ਵਿਚਾਰ ਵਾਲੇ ਪਾਸੇ ਉੱਚੇ ਹੁੰਦੇ ਨੇ। ਉਹਨਾਂ ਦੀ ਸੋਚ ਦਾ ਕੋਈ ਮੁਕਾਬਲਾ ਨਹੀਂ। ਨੀਚ ਤੇ ਉੱਚ ਇਹ ਸੋਚ ਦੇ ਪੱਧਰ ਤੇ ਹੁੰਦਾ ਹੈ, ਬੌਧਿਕ ਪੱਧਰ ਤੇ ਹੁੰਦਾ ਹੈ। ਪੈਸੇ ਵਾਲੇ ਪੱਖ ਤੋਂ ਬੜੀ ਦੁਨੀਆ ਅਮੀਰ ਹੋ ਸਕਦੀ ਹੈ, ਪਰ ਜਿਹੜਾ ਜਿਹੜੀ ਉੱਚਤਾ ਉੱਚਤਾ ਚਾਹੀਦੀ ਹੈ ਉਹ ਹੈ ਦਿਮਾਗ ਦੀ, ਇਹਦੀ ਸੋਚ ਵਾਲਾ ਪੱਧਰ ਉੱਚਾ ਹੋਣਾ ਚਾਹੀਦਾ, ਵਿਚਾਰ ਵਾਲਾ ਪੱਧਰ ਉੱਚਾ ਹੋਣਾ ਚਾਹੀਦਾ। ਤੇ ਜਦੋਂ ਅਸੀਂ ਸੋਚ ਵਾਲੇ ਪਾਸਿਓਂ ਉੱਚੇ ਹੋ ਗਏ, ਫਿਰ ਸਾਡੇ ਕਰਮ ਉੱਚੇ ਹੋਣਗੇ ਕਿ ਨਹੀਂ ਹੋਣਗੇ? ਹੋ ਜਾਣਗੇ। ਫਿਰ ਜਦੋਂ ਸਾਡੀ ਸੋਚ ਚੰਗੀ ਹੋਏਗੀ ਤੇ ਕੰਮ ਵੀ ਚੰਗੇ ਹੋਣਗੇ। ਤੇ ਜਿਹੜਾ ਬੰਦਾ ਕੰਮ ਚੰਗੇ ਕਰਦਾ, ਸਹੀ ਕਰਦਾ, ਭੁੱਖਾ ਕਿੱਥੇ ਮਰੂਗਾ? ਪਰਿਵਾਰ ਪਾਲ ਲੈਣਾ, ਬੱਚੇ ਪਾਲ ਲੈਣੇ ਨੇ, ਸਮਾਜ ਸੋਹਣਾ ਬਣਾਉਣ ਲੱਗ ਜਾਣਾ, ਇਹ ਤੇ ਸੋਚ ਤੇ ਹੀ ਸਾਰਾ ਕੁਝ ਖੜਾ ਹੈ ਨਾ। ਇਹ ਤੇ ਸਾਡੀ ਮਰਜ਼ੀ ਹੈ, ਭਾਵੇਂ ਆਪਣਾ ਆਪਣੇ ਆਪ ਨੂੰ ਦੇਵਤਾ ਬਣਾ ਲੈ, ਅਕਲ ਲੈ ਲੈ, ਸਮਝ ਲੈ ਕੇ ਭਾਵੇਂ ਦੇਵਤਾ ਬਣ ਜਾ ਤੇ ਭਾਵੇਂ ਬੇਅਕਲ ਰਹਿ ਕੇ ਰਾਕਸ਼ ਬਣਿਆ ਰਹਿ, ਪੀਂਦਾ ਰਹਿ ਖੂਨ ਲੋਕਾਂ ਦਾ, ਖੂਨ ਪੀਂਦਾ ਰਹਿ ਲੋਕਾਂ ਦਾ, ਇਹੀ ਹੈ। ਹੋਰ ਕੋਈ ਬੰਦੇ ਨਾਲੋਂ ਵੱਖਰੇ ਥੋੜਾ ਰਾਕਸ਼ ਹੁੰਦੇ ਨੇ, ਵੀ ਬੰਦੇ ਨਾਲੋਂ ਅਲੱਗ ਕੋਈ ਰਾਕਸ਼ ਹੁੰਦੇ ਨੇ? ਬੰਦਾ ਹੀ ਰਾਕਸ਼ ਹੁੰਦਾ, ਲੋਕਾਂ ਦਾ ਖੂਨ ਪੀਂਦਾ, ਤੇ ਬੰਦਾ ਹੀ ਸੁਧਰ ਕੇ ਦੇਵਤਾ ਬਣ ਜਾਂਦਾ, ਬੰਦਾ ਵਿਗੜ ਕੇ ਰਾਕਸ਼ ਬਣ ਜਾਂਦਾ, ਸੁਧਰ ਕੇ ਦੇਵਤਾ ਬਣ ਜਾਂਦਾ। ਤੇ ਜਦੋਂ ਆਪਾਂ ਦੇਵਤੇ ਬਣ ਜਾਾਂਗੇ, ਦੇਵਤੇ ਰਹਿੰਦੇ ਕਿੱਥੇ ਹੈ ਬਈ? ਆਪਾਂ ਸੁਣਿਆ ਅੱਜ ਤੱਕ ਕੀ ਹੈ ਵੀ ਦੇਵਤੇ ਤਾਂ ਰਹਿੰਦੇ, ਕਾਹਦੇ ਚ ਰਹਿੰਦੇ ਭਲਾ? ਸਵਰਗਾਂ ਚ। ਤੇ ਜਦੋਂ ਆਪਾਂ ਦੇਵਤੇ ਬਣ ਕੇ ਘਰ ਕੀ ਬਣ ਜੂ? ਸਵਰਗ। ਪਰ ਸਾਡਾ ਘਰ ਕੀ ਬਣਿਆ ਹੋਇਆ ਅੱਜ? ਨਰਕ, ਕਿਉਂਕਿ ਆਪਾਂ ਦੇਵਤੇ ਨਹੀਂ, ਘਰ ਤੇ ਆਪੇ ਹੀ ਨਰਕ ਹੈ। ਅੱਜ ਸਾਡਾ ਇੰਡੀਆ ਦਾ ਇੰਨਾ ਬੁਰਾ ਹਾਲ ਕਿਉਂ ਹੈ? ਇੰਡੀਆ ਨੂੰ ਜੇ ਸਵਰਗ ਬਣਾਉਣਾ ਹੈ ਤੇ ਆਪ ਨੂੰ ਕੀ ਬਣਨਾ ਪਊ? ਬੋਲੋ ਬਈ। ਅਮਰੀਕਾ ਕੈਨੇਡਾ ਕਿਉਂ ਸਵਰਗਾਂ ਵਰਗੇ ਦੇਸ਼ ਹੈ ਭਲਾ? ਉੱਥੇ ਲੋਕ ਜਿਹੜੇ ਆ ਦੇਵਤਿਆਂ ਵਰਗੇ ਹੈ। ਆਪਾਂ ਐਵੇਂ ਚੌੜੇ ਹੋਏ ਫਿਰਦੇ ਹਾਂ ਵੀ ਧਰਮੀ ਤੇ ਸਾਰੇ ਰਹਿੰਦੇ ਹੀ ਇੰਡੀਆ ਚ ਨੇ। ਮੈਨੂੰ ਲੱਗਦਾ ਜਿੰਨੇ ਮਨ ਸਾਡੇ ਮਿਲੇ ਹੈ ਇੰਨੇ ਗੋਰਿਆਂ ਦੇ ਕਿੱਥੇ ਮਿਲੇ ਹੈ? ਗੋਰੇ ਸਾਡੇ ਵਰਗੇ ਥੋੜਾ ਆ? ਜਿੰਨੀਆਂ ਬੇਈਮਾਨੀਆਂ ਠੱਗੀਆਂ ਸਾਡੇ ਵਿੱਚ ਨੇ ਇੰਨੀਆਂ ਗੋਰਿਆਂ ਚ ਕਿੱਥੇ ਨੇ? ਉਹ ਲੋਕ ਦੇਵਤਿਆਂ ਵਰਗੇ ਆ ਤਾਂ ਦੇਸ਼ ਸਵਰਗ ਬਣੇ ਆ। ਜੇ ਕਿਤੇ ਆਪਾਂ ਦੇਵਤਿਆਂ ਵਰਗੇ ਹੁੰਦੇ ਤੇ ਇੰਡੀਆ ਇਦਾਂ ਦਾ ਹੁੰਦਾ, ਭਾਰਤ ਇਹੋ ਜਿਹਾ ਹੁੰਦਾ? ਜੇ ਘਰ ਨਰਕ ਹੈ ਇਹਦਾ ਮਤਲਬ ਘਰ ਵਿੱਚ ਰਾਕਸ਼ ਰਹਿੰਦਾ ਹੈ ਕੋਈ ਨਾ ਕੋਈ, ਹੋ ਸਕਦਾ ਸਾਰਾ ਟੱਬਰ ਹੀ ਰਾਕਸ਼ਾਂ ਦਾ ਹੋਵੇ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਧੀ ਜਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾ, ਸਾਰਾ ਟੱਬਰ ਹੀ ਜਿੰਨ ਜਿੰਨੀਆਂ ਦਾ ਕਹਿੰਦੇ। ਤੇ ਕਈਆਂ ਦਾ ਸਾਰਾ ਟੱਬਰ ਹੀ ਇਹੋ ਜਿਹਾ ਹੁੰਦਾ, ਕੋਈ ਘੱਟ ਨਹੀਂ। ਜੇ ਅੱਜ ਘਰ ਨਰਕ ਹੈ ਤੇ ਇਹਦਾ ਮਤਲਬ ਇਹ ਹੈ ਵੀ ਘਰ ਦੇ ਵਿੱਚ ਰਾਕਸ਼ ਰਹਿੰਦੇ ਹੈ ਤਾਂ ਘਰ ਨਰਕ ਬਣਿਆ, ਤੇ ਜੇ ਘਰ ਸਵਰਗ ਹੈ ਤੇ ਇਹਦਾ ਮਤਲਬ ਦੇਵਤੇ ਰਹਿੰਦੇ। ਦੇਵਤਾ ਮਤਲਬ ਦੇਵੀ ਗੁਣ, ਹੋਰ ਕੋਈ ਦੇਵਤਾ ਬੰਦੇ ਤੋਂ ਵੱਖਰੀ ਹਸਤੀ ਨਹੀਂ। ਨਾ ਦੇਵਤੇ ਪੂਜਣੇ ਨੇ, ਨਾ ਰਾਕਸ਼ਾਂ ਤੋਂ ਡਰਨਾ ਹੈ, ਆਪ ਦੇਵਤੇ ਬਣਨਾ ਹੈ। ਬਸ ਰਾਕਸ਼ ਬਿਰਤੀ ਖਤਮ ਕਰਕੇ ਆਪ ਹੀ ਦੇਵਤੇ ਬਣ ਜਾਈਏ। ਤੇ ਤੁਸੀਂ ਪੁੱਛੋਗੇ ਵੀ ਦੇਵਤੇ ਬਣਨਾ ਜਿਹੜਾ ਬੰਦਾ ਚਾਹੁੰਦਾ ਹੋਵੇ ਬਣਨਾ, ਇੱਕ ਤੇ ਗੱਲਾਂ ਸੁਣਨੀਆਂ ਚਾਹੁੰਦਾ, ਪਰ ਕਈ ਬਣਨਾ ਚਾਹੁੰਦੇ ਹੈ ਉਹ ਕਹਿੰਦੇ ਵੀ ਦੇਵਤੇ ਬਣਨ ਵਾਸਤੇ ਫਿਰ ਕਰਨਾ ਕੀ ਪਊ? ਕਿਵੇਂ ਬਣਿਆ ਜਾਂਦਾ ਦੇਵਤਾ? ਫਿਰ ਆਪਾਂ ਪੜ੍ਹਦੇ ਹੀ ਆਂ ਬਲਿਹਾਰੀ ਗੁਰੇ ਆਪਣੇ, ਆਪਣੇ ਮਾਲਕ ਤੋਂ ਗੁਰੂ ਤੋਂ ਬਲਿਹਾਰੇ ਜਾਈਏ, ਜਿਹੜਾ ਅਕਲ ਦੇ ਕੇ ਸਮਝ ਦੇ ਕੇ ਮੇਰੇ ਵਰਗੇ ਮੂਰਖ ਨੂੰ ਦੇਵਤਾ ਬਣਾ ਦਿੰਦਾ, ਨਕੰਮਿਆਂ ਨੂੰ ਕੰਮ ਦੇ ਬਣਾ ਦਿੰਦਾ। ਹੁਣ ਨਕੰਮੇ ਹੀ ਸੀ, ਮੰਨ ਲਓ ਸ਼ਰਾਬ ਪੀਂਦੇ ਸੀ, ਨਸ਼ੇ ਕਰਦੇ ਸੀ, ਗੰਦੀਆਂ ਨਾਲੀਆਂ 'ਚ ਡਿੱਗਦੇ ਸੀ, ਬੁਰਾ ਹਾਲ ਸੀ, ਜ਼ਿੰਦਗੀ ਬਰਬਾਦ ਕੀਤੀ ਪਈ ਸੀ, ਘਰ ਵਾਲੇ ਮੇਰੇ ਦੁਖੀ ਸੀ, ਟੱਬਰ ਮੇਰਾ ਦੁਖੀ ਸੀ, ਪਰਿਵਾਰ ਮੇਰਾ ਦੁਖੀ ਸੀ, ਘਰ ਵਾਲੀ ਗਾਲਾਂ ਕੱਢਦੀ ਸੀ, ਬੱਚੇ ਮੇਰੇ ਤੋਂ ਤੰਗ ਸੀ, ਮਾਪੇ ਮੇਰੇ ਤੋਂ ਤੰਗ ਸੀ, ਅਕਲ ਦੇ ਦਿੱਤੀ ਗੁਰੂ ਨੇ, ਸਮਝ ਦੇ ਦਿੱਤੀ, ਦੇਵਤਾ ਬਣਾ ਦਿੱਤਾ, ਤੇ ਸਾਰੀ ਦੁਨੀਆ ਮੇਰੇ ਤੋਂ ਸੌਖੀ ਹੋ ਗਈ, ਅਕਲ ਆ ਗਈ। ਹੋਰ ਦੇਵਤੇ ਬਣਨ ਵਾਸਤੇ ਦੈਵੀ ਗੁਣ ਹੀ ਹੁੰਦੇ ਆ, ਦੈਵੀ ਗੁਣ, ਸੰਤ ਬਿਰਤੀ, ਸੰਤ ਬਿਰਤੀ ਨੂੰ ਕਹਿੰਦੇ ਆ, ਦੇਹ ਨੂੰ ਨਹੀਂ ਕਹਿੰਦੇ। ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਵੀ ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸ਼ਰਣਾ। ਆ ਸਾਧ ਸੰਗਤ ਵਿੱਚ ਮੈਂ ਜਾਵਾਂ ਤੇ ਰੇਣ ਬਣਨ ਦਾ ਮਤਲਬ ਕੋਈ ਮਿੱਟੀ ਚੁੱਕ ਕੇ ਮੱਥੇ ਨਾਲ ਲਾਉਣ ਦਾ ਅਰਥ ਨਹੀਂ ਇਹਦਾ। ਲੋਕ ਤੇ ਟਾਇਰਾਂ ਦੀ ਮਿੱਟੀ ਚੱਕੀ ਜਾਂਦੇ, ਕਈ ਵਾਰੀ ਗੱਡੀ ਲੰਘਦੀ ਟਾਇਰ ਦੀ ਮਿੱਟੀ ਚੱਕ ਲੈਣਗੇ, ਗੱਡੀ ਦੇ ਟਾਇਰ ਦੀ, ਵੀ ਇਹਦੇ ਨਾਲ ਕੀ ਹੋ ਜੂ? ਕਹਿੰਦੇ ਇਹ ਮਿੱਟੀ ਮੱਥੇ ਨੂੰ ਲਾਵਾਂਗੇ, ਇਹਦੇ ਨਾਲ ਲੇਖ ਬਦਲ ਜਾਂਦੇ। ਨਹੀਂ ਭਾਈ, ਇਹਦੇ ਨਾਲ ਨਹੀਂ ਬਦਲਦੇ, ਮੱਥੇ ਨਾਲ। ਕਹਿੰਦੇ ਫਿਰ ਬਾਣੀ 'ਚ ਲਿਖਿਆ ਤੇ ਪਿਆ, ਬਾਣੀ ਵਿੱਚ ਲਿਖਿਆ ਨਾ ਵੀ ਮੇਰੇ ਰਾਮ ਹਰ ਜਨ ਕੇ ਹੋਂ ਵੱਲ ਜਾਈ, ਕੇਸਾਂ ਕਾਕਰ ਚੌਰ ਢਲਾਵਾਂ ਚਰਨ ਧੂੜ, ਜੋ ਦਿਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ। ਬਾਣੀ 'ਚ ਤੇ ਲਿਖਿਆ ਪਿਆ, ਤੁਸੀਂ ਕਹੀ ਜਾਂਦੇ ਹੋ ਵੀ ਧੂੜੀ ਲਾਉਣੀ ਨੀ ਅੰਤਰ ਜਾਮੀ, ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਕਹਿ ਸੁਖ ਮੰਗੈ ਮੋਕੋ ਕਰ ਸੰਤਨ ਕੀ। ਇੱਥੇ ਆਪ ਧੂੜੀ ਬਣਨ ਨੂੰ ਕਿਹਾ, ਧੂੜੀ ਲਾਉਣ ਨੂੰ ਨਹੀਂ ਕਿਹਾ। ਜਿਹੜਾ ਧੂੜੀ ਬਣਨ ਦਾ ਕਨਸੈਪਟ ਹੈ ਨਾ, ਇਹ ਹੁੰਦਾ ਨਾ ਕੁਛ ਹੋ ਜਾ, ਮੈਂ ਜੀਰੋ ਆਈਜ ਹੋ ਜਾ, ਮੈਂ ਜਿਹੜਾ ਮੈਂ ਮੰਨਦਾ ਜਿਹਾ ਨੀ, ਮੈਂ ਅੜੀ ਜੀ ਕਰਕੇ ਬਹਿ ਜਾਂਦਾ ਵੀ ਮੈਂ ਮਿੱਟੀ ਹੀ ਹੋ ਜਾ, ਬਸ ਐ ਰਾਖ ਹੋ ਜਾ। ਬਣਨ ਦਾ ਮਤਲਬ ਨਹੀਂ, ਏਦਾਂ ਤੇ ਬਾਣੀ ਚ ਵੀ ਲਿਖਿਆ ਕਿ ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਫਿਰ ਇੱਥੇ ਤੇ ਇਸ਼ਨਾਨ ਲਿਖਿਆ, ਤੁਹਾਡੇ ਚੋਂ ਧੂੜੀ ਚ ਇਸ਼ਨਾਨ ਕੀਤਾ ਕਿਸੇ ਨੇ? ਬੋਲੋ ਵੀ ਮੱਥੇ ਤੇ ਤੇ ਕਈਆਂ ਨੇ ਲਾਈ ਹੋਣੀ ਹੈ ਧੂੜੀ, ਵੀ ਸਾਡੇ ਫਲਾਣੇ ਮਹਾਂਪੁਰਖ ਰਹਿੰਦੇ ਉਹਨਾਂ ਦੀ ਮੱਥੇ ਤੇ ਧੂੜੀ ਲਾਓ, ਫਲਾਣੇ ਮੈਂ ਫਲਾਣੇ ਦੇ ਵੀ ਮੱਥਾ ਟੇਕਿਆ। ਮੈਂ ਇੱਕ ਬੰਦੇ ਨੂੰ ਸੁਣਿਆ ਕਹਿੰਦਾ ਮੈਂ 72 ਮਹਾਂਪੁਰਖਾਂ ਦੇ ਚਰਨਾਂ ਤੇ ਮੱਥਾ ਟੇਕਿਆ, ਮੈਨੂੰ ਕਹਿੰਦਾ ਕਹਿੰਦਾ 71 ਪਹਿਲਾਂ ਸੀ, 72ਵੇਂ ਤੁਸੀਂ ਹੋ, ਕਹਿੰਦਾ ਮੈਂ ਤੁਹਾਡੇ ਹੁਣ ਮੱਥਾ 72ਵਾਂ ਟੇਕਣ ਲੱਗਿਆ। ਮੈਂ ਕਿਹਾ ਤੂੰ ਟੇਕ ਜਾ, ਤੇਰੇ 77 ਬਾਕੀ ਦੇ ਵੀ ਸਾਰੇ, ਜੇ ਮੇਰੇ ਨਾਲ 5 ਮਿੰਟ ਬਹਿ ਕੇ ਗੱਲ ਕਰੇਗਾ ਤੇ ਤੈਨੂੰ ਐਂ ਲੱਗੂ ਵੀ ਐਵੇਂ ਹੀ ਫਿਰਦਾ ਰਿਹਾ। ਮੈਂ ਕਿਹਾ ਹਟ ਜਾ ਨਾ ਕਰ। ਕਹਿੰਦਾ ਨਹੀਂ ਮੈਂ 72 ਪੂਰੇ ਕਰ ਦੇਣੇ ਨੇ ਅੱਜ। ਮੈਂ ਕਿਹਾ ਤੂੰ ਰਹਿਣ ਦੇ, ਨਾ ਛੇੜ ਪੰਗਾ, ਤੂੰ ਮੇਰੇ ਨਾਲ ਗੱਲ ਕਰਨ ਬਹਿ ਗਿਆ ਔਖਾ ਹੋ ਜਾਏਗਾ, ਧਿਆਨ ਨਾਲ ਸੁਣਿਓ। ਜਿਹੜਾ ਇਹ ਹੈ ਨਾ ਵੀ ਧੂੜੀ, ਅਸੀਂ ਸਾਰਾ ਕੁਝ ਹੀ ਦੇਹ ਨੂੰ ਸਮਝੀ ਬੈਠੇ ਹਾਂ ਵੀ ਸਰੀਰ ਹੈ ਸੰਤ। ਜੇ ਸਰੀਰ ਸੰਤ ਹੈ ਤੇ ਫਿਰ ਸਰੀਰ ਤੇ ਮਰ ਗਿਆ, ਫਿਰ ਕਹੋਗੇ ਸੰਤ ਮਰ ਗਿਆ? ਨਾਲੇ ਕਹੀ ਜਾਂਦੇ ਹੋ ਵੀ ਸੰਤ ਮਰਦੇ ਨਹੀਂ ਹੁੰਦੇ, ਫਿਰ ਅਗਲਾ ਕਹਿੰਦਾ ਸਾਹਮਣੇ ਤੇ ਸੰਸਕਾਰ ਕਰਕੇ ਆਏ, ਨਾਲੇ ਕਹੀ ਜਾਂਦਾ ਮਰਦੇ ਨਹੀਂ ਹੁੰਦੇ। ਮਰਦਾ ਕੀ ਨਹੀਂ ਹੁੰਦਾ, ਦੁਨੀਆ ਮਰਦੀ ਹੈ ਜੀ, ਸੰਤ ਨਹੀਂ ਮਰਦਾ। ਅਗਲਾ ਕਹਿੰਦਾ ਸੰਸਕਾਰ ਤੇ ਕਰਕੇ ਆਇਓ, ਭੋਗ ਪਾ ਕੇ ਆਇਓ, ਫੁੱਲ ਤੁਸੀਂ ਪਾ ਕੇ ਆਇਓ, ਨਾਲੇ ਕਹੀ ਜਾਂਦੇ ਹੋ ਮਰਦੇ ਨਹੀਂ ਹੁੰਦੇ। ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਰਦੀ? ਜੇ ਤੁਸੀਂ ਕਹੋਗੇ ਸੰਤ ਬਿਰਤੀ ਹੁੰਦੀ ਹੈ, ਫਿਰ ਦੇਹ ਕਿਉਂ ਕਹਿੰਦਾ? ਇੱਕ ਹੈ ਜਾਂ ਦੇਹ ਹੈ ਜਾਂ ਬਿਰਤੀ, ਬੋਲੋ ਵੀ ਦੇਹ ਸੰਤ ਹੈ ਕਿ ਬਿਰਤੀ? ਬਿਰਤੀ। ਜੇ ਦੇਹ ਕਹੋਗੇ ਫਿਰ ਮਰਨਾ ਵੀ ਮੰਨਣਾ ਪਊਗਾ, ਮਰਨਾ ਵੀ ਮੰਨਣਾ ਪਊਗਾ, ਫਿਰ ਤੇ ਦੇਹ ਤੇ ਮਰ ਜਾਂਦੀ ਹੈ। ਇੱਕ ਪਾਸੇ ਰਹਿ ਜਾਂ ਇੱਧਰ ਖੜ ਜਾਂ ਇੱਧਰ ਖੜ, ਜਾਂ ਦੇਹ ਨੂੰ ਮੰਨ ਜਾਂ ਬਿਰਤੀ ਨੂੰ ਮੰਨ। ਜੇ ਬਿਰਤੀ ਮੰਨੇਗਾ ਫਿਰ ਬਿਰਤੀ ਤੇ ਕਿਸੇ ਦੀ ਵੀ ਹੋ ਸਕਦੀ ਹੈ, ਬਿਰਤੀ ਚੋਲੇ ਵਾਲੇ ਦੀ ਹੋਏਗੀ, ਇਹ ਕੀ ਪਤਾ। ਬਿਰਤੀਆਂ ਉਹ ਕਾਹਦੀਆਂ ਬਿਰਤੀਆਂ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਹੜੱਪੀ ਫਿਰਦੇ ਆ, ਉਹ ਕਾਹਦੀਆਂ ਬਿਰਤੀਆਂ ਸੰਸਾਰ ਦੀਆਂ ਬਿਰਤੀਆਂ? ਤੇ ਇਹ ਤੇ ਠੱਗ ਬਿਰਤੀ ਹੋ ਗਈ। ਹੁਣ ਬਿਰਤੀ ਦੇ ਵਿੱਚ ਤੇ ਕੋਈ ਸਾਡੀ ਮਾਂ ਕੋਈ ਭੈਣ ਵੀ ਹੋ ਸਕਦੀ ਹੈ ਸੰਤ ਬਿਰਤੀ। ਇੱਕ ਬੀਬੀ ਛੱਤ ਦੇ ਉੱਤੇ ਲੇਪ ਕਰਦੀਆਂ ਸੀ ਮਿੱਟੀ ਦਾ, ਉੱਤੋਂ ਬਾਲਾ ਟੁੱਟ ਗਿਆ ਕੋਈ ਬੀਬੀ ਥੱਲੇ ਡਿੱਗੀ ਉਹਦੇ ਨਾਲ ਇੱਕ ਗਰੀਬ ਬੀਬੀ ਪਿੰਡ ਦੀ ਜਿਹਨੂੰ ਅਗਲਾ ਕਹਿ ਦਿੰਦਾ ਵੀ ਚੱਲ ਤੈਨੂੰ ਸੂਟ ਦੇ ਦੂੰ ਮੈਂ ਮੇਰੇ ਨਾਲ ਕਰਾ ਦੇ ਕੰਮ ਸਾਰਾ ਘਰ ਦਾ ਕਰਾ ਦੇ ਅੱਜ ਪੋਚਾ ਪਾਚਾ ਫੇਰਨਾ ਹੁੰਦਾ ਘਰ ਦਾ ਲੈ ਮੈਂ ਅੱਧਾ ਕਿਲੋ ਮੈਂ ਗਲਾਸ ਦੁੱਧ ਦਾ ਦੇ ਦੂੰ ਨਾਲੇ ਆਪਣਾ ਪ੍ਰਸ਼ਾਦੇ ਵਗੈਰਾ ਇੱਦਾਂ ਹੁੰਦਾ ਹੈ ਨਾ ਘਰਾਂ ਪਿੰਡਾਂ 'ਚ ਹੁਣ ਕਰਦੇ ਹੀ ਨੇ ਆਪਣੇ ਗੋਹਾ ਕੂੜਾ ਕਰ ਲਿਆ ਜਾਂ ਹੋਰ ਕੰਮ ਕਾਰ ਕਰ ਲਿਆ ਉਹ ਕਹਿੰਦੇ ਵੀ ਮੈਂ ਤੈਨੂੰ ਕੱਪੜੇ ਲੀੜੇ ਦੇ ਦੂੰ ਵੀ ਚੱਲ ਤੂੰ ਨਾਲ ਮੇਰੇ ਅੱਜ ਕਰਾ ਦੇ ਸਾਰਾ ਉੱਤੇ ਹੁਣ ਲਿਪਦੀਆਂ ਨੇ ਜਿਵੇਂ ਬੀਬੀਆਂ ਲਿਪਦੀਆਂ ਹੁੰਦੀਆਂ ਕੱਚੀਆਂ ਛੱਤਾਂ ਉਹ ਉੱਤੋਂ ਟੁੱਟ ਗਿਆ ਬਾਲਾ ਤੇ ਬੀਬੀ ਥੱਲੇ ਡਿੱਗੀ ਗਾਂ ਟਰੈਕਟਰ ਦੇ ਉੱਤੇ ਆ ਡਿੱਗੀ ਤੇ ਕਿਸੇ ਵੀਰ ਨੇ ਇਹ ਗੱਲ ਅਖਬਾਰ ਵਿੱਚ ਲਿਖੀ ਸੀ ਕਹਿੰਦਾ ਮੈਨੂੰ ਇਦਾਂ ਲੱਗਿਆ ਵੀ ਮੇਰੀ ਬੇਬੇ ਰੱਬ ਹੈ ਸੰਤ ਹੈ ਕਹਿੰਦੇ ਕਦੋਂ ਲੱਗੀ ਕਹਿੰਦੇ ਜਦੋਂ ਹਸਪੀਟਲ ਨੂੰ ਸਾਡੀ ਬੇਬੇ ਨੂੰ ਲੈ ਗਏ ਚੂਕਣਾ ਉਹਦਾ ਟੁੱਟ ਗਿਆ ਜਦੋਂ ਚੈੱਕ ਕਰਾਇਆ ਲੱਤ ਟੁੱਟ ਗਈ ਚੂਕਣਾ ਉੱਤਰ ਗਿਆ ਬੁਰਾ ਹਾਲ ਉਹਦਾ ਤੇ ਜਦੋਂ ਅਸੀਂ ਲੈ ਕੇ ਗਏ ਕਹਿੰਦੀ ਮੈਨੂੰ ਇਹ ਦੱਸੋ ਵੀ ਉਹ ਬੀਬੀ ਦਾ ਨਾਂ ਤਾਂ ਪੁੱਛਿਆ ਉਹਨੇ ਵੀ ਉਹ ਕਿਵੇਂ ਹੈ ਜਿਹੜੀ ਉੱਤੇ ਨਾਲ ਹੋਰ ਸੀ ਉਹ ਪਿੰਡ ਦੀ ਗਰੀਬ ਬੀਬੀ ਜਿਹਨੂੰ ਕਿਹਾ ਸੀ ਸੂਟ ਦੇ ਦੂੰ ਤੈਨੂੰ ਉਹ ਕਿਵੇਂ ਹੈ ਕਹਿੰਦੇ ਉਹ ਤੇ ਬਚ ਗਈ ਕਹਿੰਦੇ ਸ਼ੁਕਰ ਹੈ ਰੱਬਾ ਵੀ ਮੈਂ ਹੀ ਡਿੱਗੀ ਉਹ ਵਿਚਾਰੀ ਡਿੱਗ ਜਾਂਦੀ ਉਹ ਤੱਤੀ ਦੇ ਤੇ ਕਮਾਉਣ ਵਾਲਾ ਵੀ ਕੋਈ ਨਹੀਂ ਮੇਰਾ ਤੇ ਟੱਬਰ ਸਾਂਭਣ ਵਾਲਾ ਬਥੇਰਾ ਮੇਰੇ ਵਿੱਚ ਉਹ ਤੇ ਵਿਚਾਰੀ ਆਪ ਹੀ ਹੈ ਉਹਦੇ ਤੇ ਮਗਰ ਕੋਈ ਨਹੀਂ ਉਹਨੂੰ ਕਿੰਨੇ ਸਾਂਭਣਾ ਸੀ ਚੰਗਾ ਰੱਬਾ ਮੈਂ ਹੀ ਡਿੱਗਦੀ ਥੱਲੇ ਮੈਂ ਹੀ ਡਿੱਗ ਵੀ ਉਹ ਤਾਂ ਨਹੀਂ ਡਿੱਗੀ ਵਿਚਾਰੀ ਆਹ ਬਿਰਤੀ ਹੈ ਆਹ ਸੋਚ ਹੈ ਆਹ ਗੁਣ ਨੇ ਜਿਹੜੇ ਤੁਹਾਡੇ ਸੁਭਾਅ ਚ ਹੁੰਦੇ ਆ ਤੁਹਾਡੀ ਬਿਰਤੀ ਚ ਹੁੰਦੇ ਆ ਇਹ ਸਾਡੇ ਕਿਸੇ ਚ ਵੀ ਹੋ ਸਕਦੇ ਆ ਭਾਈ ਇਸ ਗੁਣ ਦੀ ਇਸ ਇਦਾਂ ਦੇ ਸੁਭਾਅ ਦੀ ਸੰਗਤ ਕਰੋ ਇਦਾਂ ਦਾ ਜਿਹੜਾ ਚੰਗਾ ਸੁਭਾਅ ਹੋਵੇ ਉਹਦੀ ਸੰਗਤ ਕਰੋ ਚੰਗੇ ਚੰਗੇ ਗੁਣ ਤੁਹਾਡੇ ਤੁਹਾਡੇ ਭਈਆ ਰੱਖਿਆ ਹੋਇਆ ਮੈਂ ਕਹਿੰਦਾ ਇੱਕ ਮਿੰਟੋ ਲੇਟ ਨਹੀਂ ਕਰਦਾ ਇੱਕ ਮਿੰਟੋ ਬੰਦਾ ਲੇਟ ਨਹੀਂ ਕਰਦਾ ਟਾਈਮ ਤੇ ਪਹੁੰਚਦਾ ਐ ਪੂਰੀ ਆਪਣੀ ਡਿਊਟੀ ਕਰਦਾ ਹੈ ਸੁਣੋ ਬਈ ਆਪਣੇ ਪੁੱਤ ਨੂੰ ਕਹਿ ਬੇਟਾ ਇਹਦੇ ਕੋਲ ਰਹਿ ਕੇ ਜ਼ਿੰਮੇਵਾਰ ਕਿਵੇਂ ਬਣੀਦਾ ਇਹ ਸਿੱਖ ਆਹ ਬਿਰਤੀ ਦੀ ਸੰਗਤ ਕਰ ਆਹ ਸੁਭਾਅ ਬਣਾ ਐ ਕਰੀਦਾ ਕੰਮ ਇਹਨੂੰ ਕਹਿੰਦੇ ਨੇ ਡਿਊਟੀ ਕਰਦਾ ਐ ਆਹ ਸਿੱਖ ਸੰਗਤ ਉਸ ਸੁਭਾਅ ਦੀ ਕਰਨੀ ਹੈ ਨਾ ਕਿ ਦੇਹ ਦੀ ਹੁਣ ਤੁਸੀਂ ਹੁਣ ਵੇਖੋ ਜਦੋਂ ਤੁਸੀਂ ਇਹ ਪੰਗਤੀ ਪੜ੍ਹਦੇ ਹੋ ਵੀ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟਸਤਾਨੀ ਸੰਤ ਹਮਾਰਾ ਭਲਾ ਗਹਿਣਾ ਕਹਿੰਦੇ ਸੰਤ ਸਾਡਾ ਗਹਿਣਾ ਹੈ ਸੰਤ ਨੂੰ ਗਹਿਣਾ ਕਿਵੇਂ ਬਣਾਓਗੇ ਮੈਂ ਮੰਨ ਲਓ ਵੀ ਮੈਂ ਆ ਸੰਤ ਮੈਨੂੰ ਗਹਿਣਾ ਦੱਸੋ ਕਿਵੇਂ ਬਣਾਓਗੇ ਮੈਂ ਗਹਿਣਾ ਕਿਸੇ ਦਾ ਕਿੱਦਾਂ ਬਣ ਜੂ ਗਹਿਣੇ ਲੋਕੀ ਕਿਉਂ ਪਾਉਂਦੇ ਐ ਕਿਉਂਕਿ ਬੰਦਾ ਸੋਹਣਾ ਲੱਗੇ ਜਦੋਂ ਬੰਦੇ ਚ ਗੁਣ ਆ ਜਾਂਦੇ ਐ ਗੁਣ ਤੇ ਬੰਦਾ ਸੋਹਣਾ ਲੱਗਣ ਲੱਗ ਜਾਂਦਾ ਕਾਲਾ ਕੋਝਾ ਵੀ ਸੋਹਣਾ ਲੱਗਦਾ ਫਿਰ ਗੁਣ ਗੁਣਾਂ ਨੂੰ ਸੰਤ ਕਹਿੰਦੇ ਐ ਸੰਤ ਨੂੰ ਗਹਿਣਾ ਬਣਾ ਭਾਵ ਗੁਣਾਂ ਨੂੰ ਆਪਣਾ ਗਹਿਣਾ ਬਣਾ ਲੈ ਗੁਣ ਤੈਨੂੰ ਸ਼ਿੰਗਾਰ ਦੇਣਗੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਕਹਿੰਦੇ ਬੜੇ ਸੋਹਣੇ ਆ ਉਹ ਜਿਹੜੇ ਸਾਧ ਸੰਗਤ ਚ ਬਹਿੰਦੇ ਆ ਸਾਧ ਸੰਗਤ ਚ ਬਹਿ ਬਹਿ ਕੇ ਗੁਣੀ ਬਣ ਜਾਂਦੇ ਆ ਅਕਲ ਵਾਲੇ ਹੋ ਜਾਂਦੇ ਆ ਸਮਝ ਆ ਜਾਂਦੀ ਹੈ ਇਸ ਕਰਕੇ ਬਾਣੀ ਵਿੱਚ ਤੇ ਇਹ ਵੀ ਲਿਖਿਆ ਕਿ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਪ੍ਰਮਾਣ ਹੁਣ ਇਦਾਂ ਜੇ ਆਪਾਂ ਬਾਣੀ ਦੀ ਪੰਕਤੀ ਵਿੱਚ ਆਪਾਂ ਇਹਦੇ ਇਹਦਾ ਅਰਥ ਹੈ ਕਿ ਜ਼ੀਰੋ ਆਈਜ ਹੋ ਜਾ ਧੂੜੀ ਬਣਨ ਦਾ ਮਤਲਬ ਹੈ ਵੀ ਜ਼ੀਰੋ ਆਈਜ ਹੋ ਜਾ ਨਮਾਣਾ ਹੋ ਜਾ ਨੀਵਾ ਹੋ ਕੇ ਰਹਿ ਨਮਾਣਾ ਬਣ ਕੇ ਰਹਿ ਫਿਰ ਬੇਨਤੀ ਨੂੰ ਸੁਣੋ ਜਦੋਂ ਆਪਾਂ ਇਦਾਂ ਸਮਝਾਂਗੇ ਵੀ ਧੂੜੀ ਚ ਇਸ਼ਨਾਨ ਹੈ ਫਿਰ ਕਿੱਦਾਂ ਇਸ਼ਨਾਨ ਕਰਾਂਗੇ ਵੀ ਇੱਥੇ ਸਾਰਿਆਂ ਦੇ ਆ ਜਿੰਨਾ ਮੈਟ ਲੱਗਿਆ ਇਹ ਚੰਗੀ ਤਰ੍ਹਾਂ ਝਾੜ ਲਈਏ ਤੇ ਝਾੜ ਕੇ ਇੱਕ ਬਾਲਟੀ ਵਿੱਚ ਪਾ ਕੇ ਉੱਥੇ ਬਾਹਰ ਟੱਬ ਭਰ ਕੇ ਰੱਖ ਦਈਏ ਜਿਹੜਾ ਆਵੇ ਉਹਦੇ ਸਿਰ ਚ ਕੱਪ ਪਾ ਦਿਆ ਕਰੀਏ ਅਗਲਾ ਕਵੇ ਕੀ ਕਰਦੇ ਹੋ ਕਹਿੰਦੇ ਇਸ਼ਨਾਨ ਕਰਾਉਂਦੇ ਹਾਂ ਤੈਨੂੰ ਧੂੜੀ ਦਾ ਬਾਣੀ ਚ ਲਿਖਿਆ ਤੇ ਪਿਆ ਬੜਾ ਔਖਾ ਇਦਾਂ ਥੋੜਾ ਹੁੰਦਾ ਅਸਲ ਚ ਇਹਦਾ ਅਰਥ ਹੈ ਇੱਕ ਮਤਲਬ ਹੈ ਉਹਦਾ ਇਹ ਨਹੀਂ ਹੁੰਦਾ ਵੀ ਅਸੀਂ ਉਵੇਂ ਕਰੀਏ ਉਹਦਾ ਅਰਥ ਹੈ ਉਹ ਸਮਝਣਾ ਹੁੰਦਾ ਤੇ ਸਾਡੇ ਵਾਲਿਆਂ ਨੇ ਫਿਰ ਇਦਾਂ ਕੀਤਾ ਜਦੋਂ ਤੋਂ ਆਪਣੇ ਵਰਗੇ ਬੰਦਿਆਂ ਨੂੰ ਸਮਝ ਨਹੀਂ ਜਦੋਂ ਅਗਲਾ ਕਹਿੰਦਾ ਹੈ ਵੀ ਮਹਾਂਪੁਰਖਾਂ ਦੀ ਧੂੜੀ ਲਾਓ ਫਿਰ ਮੇਰੇ ਵਰਗੇ ਪੈਰ ਅੱਗੇ ਨੂੰ ਕਰਕੇ ਬਹਿ ਜਾਂਦੇ ਨੇ ਵੀ ਟਿੱਕੀ ਚੱਲੋ ਮੱਥਾ ਇਦਾਂ ਹੀ ਕਰਦੇ ਫਿਰ ਅੱਗੇ ਨੂੰ ਪੈਰ ਕਰਕੇ ਬੈਠੇ ਵੀ ਲਾਈ ਚੱਲੋ ਭਾਈ ਲਿਖਿਆ ਪਿਆ ਬਾਣੀ 'ਚ ਲਿਖਿਆ ਪਿਆ ਆਹ ਮੇਰਾ ਪੈਰ ਹੈ ਲੈ ਲਾਓ ਹੁਣ ਸੰਤ ਬਿਰਤੀ ਹੈ ਸੰਤ ਦੇ ਨਹੀਂ ਉਹ ਗੁਣ ਨੇ ਉਹ ਸੁਭਾਅ ਹੈ ਉਹ ਤੁਹਾਡੇ 'ਚ ਵੀ ਕਿਸੇ 'ਚ ਵੀ ਹੋਏਗਾ ਉਹ ਉਹ ਸੁਭਾਅ ਦੀ ਸੰਗਤ ਕਰੋ ਵੀ ਆਹ ਬੜਾ ਚੰਗਾ ਹੈ ਯਾਰ ਇਹਦੀ ਇਹਦੀ ਸੰਗਤ ਵਿੱਚ ਇਹ ਇਹਦਾ ਇਹਦੀ ਇਹਦੀ ਸੰਗਤ ਕਰੀਏ ਆਹ ਗੱਲ ਇਹਦੇ ਤੋਂ ਚੰਗੀ ਵੇਖੀ ਹੈ ਇਹ ਆਪਾਂ ਸਿੱਖੀਏ ਯਾਰ ਆਹ ਬੰਦਾ ਸਵੇਰੇ 4 ਵਜੇ ਟਰੈਕਟਰ ਲੈ ਕੇ ਚੱਲਿਆ ਜਾਂਦਾ ਹੈ ਦੁਪਹਿਰੇ ਦੁਪਹਿਰੇ ਕੰਮ ਮੈਂ ਦੁਪਹਿਰੇ ਜਾਂਦਾ ਮੈਂ 4 ਵਜੇ ਜਾਇਆ ਕਰਾਂ ਆਹ ਸੁਭਾਅ ਆਹ ਆਹ ਲਿਆਵਾਂ ਜ਼ਿੰਦਗੀ 'ਚ ਆਹ ਕਰਨ ਵਾਲਾ ਕੰਮ ਸੀ ਸਾਡਾ ਤਾਂ ਕਰਕੇ ਭਾਈ ਗੁਣਾ ਗੁਣਾ ਕਰਕੇ ਅਸੀਂ ਉੱਚੇ ਹੋਈਏ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਭਗਤ ਰਵਿਦਾਸ ਜੀ ਕਹਿੰਦੇ ਰੱਬਾ ਤੂੰ ਉੱਚਾ ਕਰ ਦੇਣਾ ਨੀਵਿਆਂ ਨੂੰ ਕਿਹੜੇ ਨੀਵਿਆਂ ਨੂੰ ਲੋਕੀ ਕਹਿੰਦੇ ਐ ਇਹ ਜੀ ਛਿੰਬਿਆਂ ਦੇ ਘਰ ਜੰਮਿਆ ਲੋਕੀ ਕਹਿੰਦੇ ਜੁਲਾਹਿਆਂ ਦੇ ਘਰ ਜੰਮਿਆ ਲੋਕੀ ਕਹਿੰਦੇ ਰਮਦਾਸੀਆਂ ਚਮਾਰਾਂ ਦੇ ਘਰ ਜੰਮਿਆ ਲੋਕੀ ਐ ਕਹਿੰਦੇ ਐ ਛੋਟੀਆਂ ਜਾਤਾਂ ਵਾਲੇ ਐ ਪਰ ਕਹਿੰਦੇ ਮੇਰਿਆ ਰੱਬਾ ਵੇਖੋ ਇੱਕ ਬੰਦੇ ਨੇ ਜਾਤ ਬਣਾਈ ਉਹਨਾਂ ਦੇ ਘਰ 'ਚ ਜੰਮਣ ਵਾਲਾ ਛੋਟੀ ਜਾਤ ਵਾਲਾ ਹੋ ਗਿਆ ਕਿੱਡਾ ਭੈੜਾ ਨਜ਼ਰੀਆ ਦੇ ਦਿੱਤਾ ਵੀ ਆ ਕਈ ਵਾਰੀ ਸਾਡੇ ਤੇ ਇਦਾਂ ਦੇ ਸੁਭਾਅ ਆ ਅਗਲਾ ਕਹਿੰਦੇ ਇਹ ਵੀ ਮੁੰਡਾ ਮਾਫ ਕਰਨਾ ਸ਼ਬਦ ਕਹਿਣਾ ਪੈਂਦਾ ਵੀ ਚੂੜਿਆਂ ਦਾ ਮੁੰਡਾ ਜੀ ਐਂ ਕਹਿਤਾ ਅਸੀਂ ਏਡੇ ਕਮਲੇ ਆ ਅਸੀਂ ਉਦੋਂ ਬਾਅਦ ਕਦੇ ਉਹਦੇ ਨੈਣ ਨਕਸ਼ ਵੀ ਨਹੀਂ ਵੇਖੇ ਵੀ ਕਿੰਨਾ ਕੁ ਸੋਹਣਾ ਕਦੇ ਉਹਦੀਆਂ ਅੱਖਾਂ ਨਹੀਂ ਵੇਖੀਆਂ ਟਿਕ ਕੇ ਦਿਮਾਗ 'ਚ ਭਰਤਾ ਨਾ ਵੀ ਐ ਵੇਖ ਕਦੇ ਐ ਨਹੀਂ ਵੇਖਿਆ ਵੀ ਇਹ ਪਿਆਰਾ ਵੀ ਹੈ ਐਡਾ ਭੈੜਾ ਜਿੱਦਾਂ ਸਾਨੂੰ ਦੁਨੀਆ ਵਿਖਾਉਣੀ ਚਾਹੁੰਦੀ ਹੈ ਉਹ ਉਵੇਂ ਵੇਖਦੇ ਹਾਂ ਅਸੀਂ ਲੋਕਾਂ ਨੂੰ ਐਡਾ ਐਡੀ ਭੈੜੀ ਬਿਰਦੀ ਹੈ ਸਾਡੀ ਕਹਿੰਦੇ ਰੱਬਾ ਤੂੰ ਤਾਂ ਕੋਈ ਫਰਕ ਰੱਖਦਾ ਹੀ ਨਹੀਂ ਤੂੰ ਤੇ ਨੀਚਿਆਂ ਨੀਵਿਆਂ ਨੂੰ ਉੱਚਾ ਕਰ ਦਿੰਦਾ ਤੂੰ ਨਹੀਂ ਵੇਖਦਾ ਤੂੰ ਥੋੜਾ ਡਰਦਾ ਗਰੀਬ ਇਹੋ ਜਿਹੇ ਦੇ ਘਰ 'ਚ ਜਾਣ ਤੋਂ ਅਗਲਾ ਡਰਦਾ ਉਹਦੇ ਘਰੋਂ ਚਾਹ ਪੀਣ ਤੋਂ ਡਰਦਾ ਉਹਦੇ ਘਰੋਂ ਰੋਟੀ ਖਾਣ ਤੋਂ ਡਰਦਾ ਹੈ ਵੀ ਲੋਕ ਕੀ ਕਹਿਣਗੇ ਕਿਹਦੇ ਹੱਥ ਦਾ ਖਾਈ ਜਾਂਦਾ ਕਿਹਦੇ ਨਾਲ ਯਾਰੀ ਪਾ ਲਈ ਤੈਂ ਕਿੰਨਾ ਦੇ ਬੱਚਿਆਂ 'ਚ ਬਹਿਣਾ ਉੱਠਣਾ ਸ਼ੁਰੂ ਕਰਤਾ ਤਾਂ ਕਮਲਾਂ ਹੀ ਹੈ ਇਹਨਾਂ ਦੇ ਨਾਲ ਬਹਿੰਦਾ ਤੂੰ ਇਹ ਤੇਰੇ ਯਾਰ ਨੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਐ ਪਰ ਮੇਰਿਆ ਰੱਬਾ ਕਹਿੰਦੇ ਤੂੰ ਕੋਈ ਫਰਕ ਨਹੀਂ ਰੱਖਦਾ ਤੈਨੂੰ ਨਾਲੇ ਡਰ ਥੋੜਾ ਕਿਸੇ ਦਾ ਜਿਹਨੂੰ ਤਾਂ ਅਕਲ ਦੇਣੀ ਹੈ ਦੇ ਦੇਣੀ ਹੈ ਆਖੋ ਸਤਨਾਮ ਕਹਿੰਦੇ ਇਹ ਥੋੜਾ ਵੇਖਣਾ ਵੀ ਜੰਮਿਆ ਕਿਹਦੇ ਘਰੇ ਹੈ ਉਹ ਤੇ ਸਰੀਰ ਜੰਮਿਆ ਉਹ ਜੁਲਾਇਆਂ ਦੇ ਘਰੇ ਗੱਲ ਅਸੀਂ ਤੇ ਮਨ ਦੀ ਕਰਦੇ ਹਾਂ ਬਿਰਤੀ ਦੀ ਕਰਦੇ ਹਾਂ ਅਸੀਂ ਗੱਲ ਅਕਲ ਦੀ ਕਰਦੇ ਹਾਂ ਸਰੀਰ ਜੰਮਿਆ ਬਿਹਾਰ ਤੋਂ ਆਇਆ ਹੋਣਾ ਹੋਊ ਭਈਆ ਸਰੀਰ ਜੰਮਿਆ ਉੱਥੇ ਅਸੀਂ ਇਹਦੇ ਸੁਭਾਅ ਦੀ ਗੱਲ ਕਰਦੇ ਹਾਂ ਅਸੀਂ ਥੋੜਾ ਵੇਖਦੇ ਹਾਂ ਵੀ ਕਿੱਥੇ ਤੇ ਛੱਡੋ ਪਰੇ ਵੀ ਕੀ ਵੇਖਾਂਗੇ ਇਹਦੇ 'ਚ ਦੇਹ ਕਿੱਥੋਂ ਜੰਮੀ ਹੈ ਦੇਹ ਦਾ ਕਿਆ ਨਾਲੇ ਕੁੱਲ ਵੀ ਜਿਹੜੀ ਹੈ ਨਾ ਉਹ ਦੇਹ ਦੀ ਕੁੱਲ ਨੂੰ ਕਿਆ ਕਰੋਗੇ ਵੀ ਸਰੀਰ ਇਹਦਾ ਦਾਦਾ ਕੌਣ ਸੀ ਇਹਦਾ ਪੜਦਾਦਾ ਇਹ ਚੰਗ ਕੁੱਲ ਵਧੀਆ ਇਹਦੀ ਇਹ ਨਹੀਂ ਕੁੱਲ ਦੀ ਕਿਹੜੀ ਗੱਲ ਕਰੋਗੇ ਗੁਰੂ ਰਾਮਦਾਸ ਦਾ ਪੁੱਤਰ ਹੈ ਪ੍ਰਿਥੀ ਚੰਦ ਲੈ ਚੱਕੀ ਫਿਰੋ ਕੁੱਲ ਰਾਮ ਰਾਏ ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਹੈ ਚੱਕੀ ਫਿਰੋ ਕੁੱਲ ਅਸਲ 'ਚ ਉਹ ਸੁਭਾਅ ਤੋਂ ਜੋ ਉਹ ਜੋਤ ਅੱਗੇ ਕਿਹੜੀ ਜਗਦੀ ਹੈ ਗੁਰੂ ਨਾਨਕ ਦਾ ਪੁੱਤ ਸ਼੍ਰੀ ਚੰਦ ਨਹੀਂ ਗੁਰੂ ਨਾਨਕ ਦਾ ਪੁੱਤ ਲੈਣਾ ਹੈ ਉਹ ਬਿਰਤੀ ਕਿਹਦੇ 'ਚ ਆਈ ਸੁਭਾਅ ਕਿਹਦੇ 'ਚ ਆਇਆ ਪਿਉਂਦ ਕਿਹੜਾ ਕਰ ਗਿਆ ਜਿਵੇਂ ਬੇਰੀਆਂ ਪਿਉਂਦ ਨਹੀਂ ਕਰਦੇ ਆਪਣੇ ਬਸ ਜੰਮਿਆ ਕਿਸੇ ਦਾ ਹੋਵੇ ਪਿਉਂਦ ਗੁਰੂ ਕਰੇ ਪਿਉਂਦ ਹੋਵੇ ਸੁਭਾਅ ਪਿੱਛੇ ਜੇ ਸਾਡੇ ਇੱਥੇ ਅਕਾਲ ਤਖ਼ਤ ਦੇ ਜਹੇਦਾਰ ਨੇ ਕਿਹਾ ਸੀ ਕਹਿੰਦੇ ਪੰਜ ਚਾਰ ਬੱਚੇ ਸਾਰਿਆਂ ਨੂੰ ਚਾਹੀਦੇ ਐ ਪੈਦਾ ਕਰਨੇ ਸਾਡੀ ਸਿੱਖਾਂ ਦੀ ਕਹਿੰਦੇ ਜਨਸੰਖਿਆ ਘੱਟ ਰਹੀ ਹੈ ਪਾਪੂਲੇਸ਼ਨ ਕਹਿੰਦੇ ਘੱਟ ਰਹੀ ਹੈ ਤਾਂ ਮੈਂ ਉਸ ਵੇਲੇ ਵੀ ਕਿਹਾ ਸੀ ਮੈਂ ਕਿਹਾ ਗਰੰਟੀ ਦਿੰਦਾ ਵੀ ਸਿੱਖ ਹੋਣਗੇ ਜੰਮਣ ਵਾਲੇ ਤੇ ਜੰਮ ਲੈਣਗੇ ਹੁਣ ਦੋ ਨੇ ਚਾਰ ਚਾਰ ਵੀ ਜੰਮ ਲੈਣਗੇ ਪਰ ਗਰੰਟੀ ਦੇ ਵੀ ਸਿੱਖ ਹੋਣਗੇ ਹੁਣ ਜੇ ਨਸ਼ਾ ਪੀ ਕੇ 10 ਡਿੱਗੇ ਹੁੰਦੇ ਐ ਫਿਰ ਨਸ਼ਾ ਪੀ ਕੇ 20 ਡਿੱਗੇ ਹੋਇਆ ਕਰਨਗੇ ਇਹੀ ਹੋ ਜੂ ਫਿਰ ਹੁਣ ਪੰਜਾਬ ਵਿਹਲੇ ਬੈਠੇ ਆ ਫਿਰ 100 ਬੈਠਾ ਹੋ ਹੁਣ ਤਾਸ਼ ਖੇਡਣ ਵਾਲੇ 25 ਕੁ ਮੁੰਡੇ ਹੁੰਦੇ ਆ ਫਿਰ ਆਉਣ ਵਾਲੇ 60-65 ਸਾਲਾਂ ਤੱਕ 50 ਹੋਣਗੇ ਬਸ ਆਹੀ ਬਦਲੂ ਫਿਰ ਇਹ ਗਰੰਟੀ ਦੇ ਵੀ ਇਹ ਸਿੱਖ ਹੋਣਗੇ ਸਿੱਖ ਤੇ ਸੁਭਾਅ ਨੂੰ ਕਹਿੰਦੇ ਆ ਬਿਰਤੀ ਨੂੰ ਕਹਿੰਦੇ ਆ ਇਹ ਤੇ ਪਿਉਂਦ ਹੋਵੇ ਗੁਰੂ ਨਾਨਕ ਨੇ ਲਹਿਣਾ ਪਿਉਂਦ ਕੀਤਾ ਲਹਿਣਾ ਜੀ ਪਿਉਂਦ ਹੋਵੇ ਸ਼੍ਰੀ ਚੰਦ ਨਹੀਂ ਹੋ ਸਕਿਆ ਨਾਲੇ ਜੰਮਿਆ ਹੋਇਆ ਸੀ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਕਹਿੰਦੇ ਦਿਲ ਦਾ ਖੋਟਾ ਹੀ ਰਿਹਾ ਮਨ ਵਿੱਚ ਖੋਟ ਨਹੀਂ ਛੱਡਿਆ ਕੌਣ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਇਤਿਹਾਸ ਵਿੱਚ ਤੇ ਸ਼੍ਰੀ ਚੰਦ ਨੂੰ ਰੱਬ ਬਣਾਇਆ ਹੋਇਆ ਇਤਿਹਾਸ ਵਿੱਚ ਤੇ ਗੁਰੂ ਸਤਿਗੁਰਾਂ ਤੋਂ ਵੱਡਾ ਸ਼੍ਰੀ ਚੰਦ ਨੂੰ ਕੀਤਾ ਪਿਆ ਇਤਿਹਾਸ ਬੰਦਿਆਂ ਦਾ ਲਿਖਿਆ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਗੱਲ ਲਿਖੀ ਹੈ ਵੇਖੋ ਪੁੱਤਰੀ ਕੌਲ ਨਾ ਪਾਲਿਓ ਕਹਿੰਦੇ ਕਹਿਣਾ ਨਹੀਂ ਮੰਨਿਆ ਦਿਲ ਦਾ ਖੋਟਾ ਰਿਹਾ ਆਕੀ ਰਿਹਾ ਕਹਿੰਦੇ ਸਾਰੀ ਜ਼ਿੰਦਗੀ ਖੋਟ ਰੱਖਿਆ ਮਨ ਵਿੱਚ ਗੁਰੂ ਨਾਨਕ ਦੇ ਪੁੱਤਾਂ ਨੇ ਗੁਰੂ ਨਾਨਕ ਦਾ ਕਹਿਣਾ ਨਹੀਂ ਮੰਨਿਆ ਲਾਹਾ ਲੈਣਾ ਲਹਿਣਾ ਜੀ ਲੈ ਗਏ ਲਹਿਣਾ ਜੀ ਲੈ ਗਏ ਦਾਤ ਸੁਣੋ ਇੱਕ ਵਾਰ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀਏ ਦਿਲ ਖੋਟਿਆ ਕੀ ਫਿਰਨ ਬਨ ਭਾਰੇ ਉਚਾਇਨ ਛੱਡੀ ਹੈ ਦਿਲ ਵਿੱਚ ਖੋਟ ਲੈ ਕੇ ਰੱਖਿਆ ਭਾਰ ਬੰਨੀ ਰੱਖਿਆ ਵੀ ਅਸੀਂ ਤੇ ਗੁਰੂ ਪੁੱਤਰ ਹਾਂ ਤੇ ਗੁਰੂ ਨਾਨਕ ਜੀ ਨੇ ਜੋ ਜੋ ਕਿਹਾ ਸ਼੍ਰੀ ਚੰਦ ਨੇ ਉਦੋਂ ਸਾਰਾ ਕੁਛ ਹੀ ਉਲਟ ਕੀਤਾ ਆ ਵੇਖੋ ਆ ਪੜਿਓ ਲਿਖ ਲਿਖ ਪੜਿਆ ਤੇ ਤੱਕੜਿਆ ਆ ਇੱਕ ਵਾਰ ਸੁਣਿਓ ਆ ਗੁਰੂ ਨਾਨਕ ਦਾ ਸ਼ਬਦ ਫਿਰ ਵੇਖਿਓ ਸ਼੍ਰੀ ਚੰਦ ਨੇ ਸਾਰਾ ਕੁਝ ਦੇ ਤੋਂ ਉਲਟ ਨਹੀਂ ਕੀਤਾ ਕਈ ਬੰਦੇ ਲੜਾਈ ਪਾ ਕੇ ਬਹਿ ਜਾਂਦੇ ਲਓ ਜੀ ਗੁਰੂ ਨਾਨਕ ਦਾ ਪੁੱਤ ਸੀ ਐਂ ਕਿਵੇਂ ਮਾੜਾ ਕਹਿ ਦਾਂਗੇ ਆਪਾਂ ਗੁਰੂ ਨਾਨਕ ਦੇ ਪੁੱਤਾਂ ਦਾ ਸਾਨੂੰ ਸਤਿਕਾਰ ਕਰਨਾ ਪੈਣਾ ਫਿਰ ਮੈਂ ਜਦੋਂ ਪੁੱਛਦਾ ਵੀ ਰਾਮ ਰਾਏ ਦਾ ਕਿਉਂ ਨਹੀਂ ਕਰਦਾ ਗੁਰੂ ਹਰਿ ਰਾਏ ਸਾਹਿਬ ਦਾ ਪੁੱਤ ਉਦੋਂ ਤੇ ਅੰਮ੍ਰਿਤ ਛਕਾਉਣ ਵਾਲੇ ਵੇਲੇ ਕਹਿੰਦੇ ਹੋ ਵੀ ਰਾਮ ਰਾਈਆਂ ਨਾਲ ਵਰਤਣਾ ਨਹੀਂ ਜਿੱਦੇ ਅੰਮ੍ਰਿਤ ਛਕਾਉਂਦੇ ਹੋ ਉਦੇ ਕਹਿੰਦੇ ਹੋ ਵੀ ਰਾਮ ਰਾਈਆਂ ਨਾਲ ਵਰਤਣਾ ਨਹੀਂ ਉਦੇ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਰਾਮ ਰਾਏ ਕਿਹਦਾ ਪੁੱਤ ਸੀ ਗੁਰੂ ਹਰਿ ਰਾਏ ਸਾਹਿਬ ਦਾ ਆਖਾ ਨਹੀਂ ਮੰਨਿਆ ਜਿਹੇ ਜਿਹਾ ਰਾਮ ਰਾਏ ਉਹੋ ਜਿਹਾ ਸ਼੍ਰੀ ਚੰਦ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਇਹ ਕਹਿਣੇ 'ਚ ਨਹੀਂ ਚੱਲਿਆ ਪਖੰਡੀ ਸਾਧਾਂ ਦੇ ਮਗਰ ਲੱਗ ਕੇ ਕਹਿੰਦੇ ਜਟਾਂ ਵਧਾ ਲਈਆਂ ਕੱਪੜੇ ਲਾਹ ਤੇ ਧੂਣੇ ਲਾ ਲਏ ਸਿਰ 'ਚ ਸਵਾਹ ਪਾ ਲਈ ਜਿਹੜੀ ਗੱਲ ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਰੋਕਦੇ ਐ ਲੋਕਾਂ ਨੂੰ ਜਾ ਜਾ ਕੇ ਕਹਿੰਦੇ ਨੇ ਵੀ ਆਹ ਕੰਮ ਨਾ ਕਰੋ ਘਰੇ ਪੁੱਤ ਨਹੀਂ ਕਰ ਲਿਆ ਕਿਉਂ ਭਲਾ ਕਿਉਂਕਿ ਉਸ ਵੇਲੇ ਦਾ ਜਿਹੜਾ ਪੁਜਾਰੀ ਹੈ ਜਿਹੜਾ ਪੁਜਾਰੀ ਸੀ ਨਾ ਜਿਹੜਾ ਉਹ ਕਹਿੰਦਾ ਸੀ ਵਰਨ ਵੰਡ ਬਣਾਉਣਾ ਚਾਹੁੰਦਾ ਖੱਤਰੀ ਬ੍ਰਾਹਮਣ ਜਾਤਾਂ ਪਾਤਾਂ ਦਾ ਜਾਲ ਜਿਹਨੇ ਪਾਇਆ ਉਹਨੂੰ ਬਿਪਤਾ ਪੈ ਗਈ ਸੀ ਵੀ ਗੁਰੂ ਨਾਨਕ ਦੀਆਂ ਗੱਲਾਂ ਸੁਣ ਸੁਣ ਕੇ ਕਿਤੇ ਲੋਕ ਮੇਰੇ ਤੋਂ ਬਾਗੀ ਨਾ ਹੋ ਜਾਣ ਖਤਰਾ ਪੈ ਗਿਆ ਗੁਰੂ ਨਾਨਕ ਦੇ ਪੁੱਤ ਨੂੰ ਹੱਥ ਤੇ ਚੜਾ ਲਿਆ ਹੱਥ ਤੇ ਚੜਾ ਲਿਆ ਗੁਰੂ ਨਾਨਕ ਦੇ ਪੁੱਤ ਨੂੰ ਆਉਂਦਿਆਂ ਨੂੰ ਜਦੋਂ ਗੁਰੂ ਸਾਹਿਬ ਉਦਾਸੀਆਂ ਕਰਕੇ ਆਏ ਘਰੇ ਪੁੱਤ ਧੂਣਾ ਲਾ ਕੇ ਬਹਿ ਗਿਆ ਸਿਰ 'ਚ ਸਵਾਹ ਪਾ ਕੇ ਬਹਿ ਗਿਆ ਉਹ ਫਿਰ ਪਾਂਡਾ ਕੀ ਕਹਿੰਦਾ ਲੋਕਾਂ ਨੂੰ ਕਹਿੰਦੇ ਜਿਹੜਾ ਗੁਰੂ ਨਾਨਕ ਆਪਣੇ ਪੁੱਤ ਨੂੰ ਨਹੀਂ ਸੁਧਾਰ ਸਕਿਆ ਕਿਸੇ ਨੂੰ ਕੀ ਸੁਧਾਰ ਦੂ ਜਿਹੜਾ ਗੁਰੂ ਨਾਨਕ ਆਪਣੇ ਬੱਚਿਆਂ 'ਤੇ ਅਸਰ ਨਹੀਂ ਪਾ ਸਕਿਆ ਲੋਕਾਂ ਦਾ ਕੀ ਸਵਾਰ ਦੂ ਇੱਦਾਂ ਕਹਿੰਦੇ ਨਾ ਲੋਕ ਲੋਕਾਂ ਦੇ ਵਿੱਚ ਅਸਰ ਪੈ ਜੇ ਸਾਡੇ ਵਾਸਤੇ ਵੀ ਬੜਾ ਵੱਡਾ ਖਤਰਾ ਹੈ ਇਹ ਸਾਡੇ ਲਈ ਕਿਹੜਾ ਇਹ ਥੋੜਾ ਖਤਰਾ ਆਪਾਂ ਬਾਅਦ 'ਚ ਗੱਲ ਕਰਦੇ ਆ ਇੱਕ ਮਿੰਟ ਆ ਸੁਣੋ ਇੱਕ ਵਾਰ ਗੁਰੂ ਜੀ ਕਹਿੰਦੇ ਜੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐ ਸ਼੍ਰੀ ਚੰਦ ਸਾਰਾ ਕੁਛ ਉਹਦੇ ਨਾਲ ਉਲਟ ਕਰਦਾ ਹੈ ਨਾ ਕੱਪੜੇ ਪਾਉਂਦਾ ਹੈ ਸਿਰ ਵਿੱਚ ਸਵਾਹ ਪਾਉਂਦਾ ਹੈ ਧੂਣੇ ਲਾਉਂਦਾ ਹੈ ਸਾਰੇ ਕੰਮ ਗੁਰੂ ਨਾਨਕ ਤੋਂ ਉਲਟ ਕਰਦਾ ਹੈ ਇਹ ਕਿਰਾਏ ਕਿੰਨੇ ਉਸ ਵੇਲੇ ਦੇ ਪੁਜਾਰੀ ਨੇ ਉਹ ਕਹਿੰਦਾ ਸੀ ਵੀ ਲੋਕਾਂ ਵਿੱਚ ਪ੍ਰਚਾਰ ਕਰਾਂਗੇ ਜਿਹੜਾ ਬੰਦਾ ਆਪਣੇ ਪੁੱਤ ਨੂੰ ਨਹੀਂ ਸੁਧਾਰ ਸਕਿਆ ਕਿਸੇ ਨੂੰ ਕੀ ਸੁਧਾਰ ਦੂ ਪਰ ਗੁਰੂ ਨਾਨਕ ਨੇ ਚੱਲਣ ਨਹੀਂ ਦਿੱਤੀ ਕਹਿੰਦੇ ਤੂੰ ਪਰੇ ਕਰ ਜੇ ਇਹ ਨਹੀਂ ਮੰਨਦਾ ਨਾ ਸੀ ਮੇਰਾ ਇਹ ਪੁੱਤ ਹੈ ਹੀ ਨਹੀਂ ਮੇਰਾ ਪੁੱਤ ਵੇਖਣਾ ਆ ਜਾ ਲੈਣੇ ਨੂੰ ਵੇਖ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਪੁੱਤ ਨੂੰ ਮਿਲਣਾ ਤੇ ਲੈਣੇ ਨੂੰ ਮਿਲ ਜਿਹੜੀ ਚਾਲ ਤੇਰੀ ਹੈ ਕਾਮਯਾਬ ਨਹੀਂ ਹੋਣ ਦਿੰਦੇ ਤੈਨੂੰ ਜੇ ਤੂੰ ਕਹਿੰਦਾ ਮੇਰਾ ਪੁੱਤ ਵਿਖਾਉਣਾ ਲੋਕਾਂ ਨੂੰ ਮੈਂ ਤੈਨੂੰ ਸ਼੍ਰੀ ਚੰਦ ਵਿਖਾਉਣਾ ਹੀ ਨਹੀਂ ਇਹਦੇ ਬਾਗੀ ਹੈ ਮੇਰਾ ਪੁੱਤ ਵੇਖਣਾ ਆ ਜਾ ਤੈਨੂੰ ਵਿਖਾਵਾਂ ਆਹ ਹੈ ਸਵਾਦ ਵਾਲੀ ਗੱਲ ਜੇ ਸਾਡੇ ਦਿਮਾਗ 'ਚ ਆ ਜੇ ਨਾ ਚੱਕਰੀ ਜੀ ਘੁੰਮੀ ਫਿਰਦੀ ਹੈ ਦਿਨ ਰਾਤ ਬੰਦਾ ਟੈਨਸ਼ਨਾਂ 'ਚ ਮਰੀ ਜਾਂਦਾ ਹਾਏ ਮੇਰੇ ਪੁੱਤ ਕਿਤੇ ਐਂ ਨਾ ਨਿਕਲ ਜਾਣ ਹਾਏ ਮੇਰੇ ਪੁੱਤ ਕਿਤੇ ਐਂ ਨਾ ਨਿਕਲ ਜਾਣ ਯਾਰ ਕਾਇਮ ਹੋਵੋ ਥੋੜ੍ਹੇ ਸਤਿਗੁਰਾਂ ਦਾ ਫੈਸਲੇ ਵੇਖੋ। ਗੁਰੂ ਸਾਹਿਬ ਨੇ ਸਿਖਾਇਆ ਹੈ ਇਦਾਂ ਵੀ ਤੂੰ ਆਪਣੇ ਆਪ ਵਿੱਚ ਕਦੋਂ ਰਹਿਣਾ ਸਿੱਖੇਗਾ, ਕੋਸ਼ਿਸ਼ ਕਰ ਲੈ। ਮੈਂ ਵੀ ਕੀਤੀ ਹੈ ਕੋਸ਼ਿਸ਼। ਗੁਰੂ ਨਾਨਕ ਨੇ ਕਿਹੜਾ ਕਿਹਾ ਮੇਰਾ ਪੁੱਤ ਵਿਗੜੇ? ਕੋਸ਼ਿਸ਼ ਕੀਤੀ ਹੈ, ਪਰ ਜਦੋਂ ਨਹੀਂ ਸਮਝਿਆ ਕਹਿੰਦੇ ਛੱਡ ਪਰੇ, ਤੂੰ ਨੀ ਹੁਣ ਕੁਛ ਲੱਗਦਾ ਮੇਰਾ, ਚੱਲ ਤੂੰ ਆਪਣੀ ਮਰਜ਼ੀ ਕਰ। ਸਾਡੇ ਦਿਨ ਰਾਤ ਇਹ ਵਿਪਤਾ ਪਈ ਹੋਈ ਹੈ। ਕੋਸ਼ਿਸ਼ ਕਰੋ ਆਪਣੀ, ਜਿੱਥੇ ਨਹੀਂ ਕਹਿਣੇ ਚ ਚੱਲਦਾ ਚੱਲ ਭਾਈ ਪਰੇ ਹਟ। ਆਪਣੇ ਵੱਲੋਂ ਇੱਕ ਵਾਰ ਯਤਨ ਕਰੋ, ਨਹੀਂ ਕਹਿਣੇ ਚੱਲਦੇ ਤੇ ਰਹਿਣ ਦਿਓ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੇ ਗੁਰੂ ਨਾਨਕ ਜੀ ਨੂੰ ਜਨੇਊ ਪਵਾਉਣ ਲੱਗੇ ਤੇ ਮਹਾਰਾਜ ਨੇ ਕਿਹਾ ਸੀ ਹੈ ਤੇਰੇ ਕੋਲ ਜਨੇਊ, ਦਇਆ ਕਪਾ ਸੰਤੋਖ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਹੈ ਤੇਰੇ ਕੋਲ ਜਨੇਊ, ਜੇ ਪਾਉਣਾ ਹੈ ਤੇ ਆਹ ਪਾ। ਸੁਣਿਓ ਆਹ ਗੱਲ ਧਿਆਨ ਨਾਲ, ਜਦੋਂ ਜਨੇਊ ਗੁਰੂ ਨਾਨਕ ਪਾਤਸ਼ਾਹ ਨੇ ਮਨਾ ਕਰਤਾ, ਫਿਰ ਇਤਿਹਾਸ ਵਿੱਚ ਕਿਤੇ ਇਹ ਆਉਂਦਾ ਵੀ ਪਿਓ ਨੇ ਡੰਡਾ ਚੁੱਕ ਲਿਆ ਹੋਵੇ ਵੀ ਧੱਕੇ ਨਾਲ ਪਵਾਵਾਂਗੇ। ਕਲਿਆਣ ਦਾਸ ਜੀ ਨੇ ਇੱਦਾਂ ਕੀਤਾ? ਨਹੀਂ ਕੀਤਾ। ਕਿਤੇ ਨਾ ਕਿਤੇ ਕਲਿਆਣ ਦਾਸ ਮਹਿਤਾ ਜੀ ਦੇ ਮਨ ਵਿੱਚ ਆ ਗਿਆ, ਕਹਿੰਦੇ ਨਾਨਕ ਮੇਰਾ ਪੁੱਤ ਹੈ ਜਿਹੜਾ ਗੱਲਾਂ ਤੇ ਸੱਚੀਆਂ ਹੀ ਕਰਦਾ ਹੈ ਤੇ ਸੱਚ ਹੈ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਹਿੰਦੇ ਆ ਜਨੇਊ ਜਿਹੜਾ ਪਾਉਣ ਲੱਗਿਆ ਮੇਰੀ ਮਾਂ ਨੇ ਵੀ ਨਹੀਂ ਪਾਇਆ, ਮੇਰੀ ਭੈਣ ਨੇ ਵੀ ਨਹੀਂ ਪਾਇਆ। ਪਹਿਲਾਂ ਦੋਨਾਂ ਨੂੰ ਪਵਾ ਸਾਡੇ ਘਰ 'ਚ ਤੇ ਮੇਰੀ ਮਾਂ ਨੇ ਵੀ ਨਹੀਂ ਪਾਇਆ, ਮੇਰੀ ਭੈਣ ਨੇ ਵੀ ਨਹੀਂ ਪਾਇਆ, ਭੈਣ ਮੇਰੀ ਵੱਡੀ ਹੈ। ਉਹ ਕਹਿੰਦਾ ਬੀਬੀਆਂ ਤੇ ਪਾ ਹੀ ਨਹੀਂ ਸਕਦੀਆਂ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਧਰਮ ਮੇਰੀ ਮਾਂ ਵਾਸਤੇ ਨਹੀਂ, ਮੇਰੀ ਭੈਣ ਵਾਸਤੇ ਨਹੀਂ, ਮੈਂ ਉਸ ਧਰਮ ਵਿੱਚ ਨਹੀਂ ਜਾਣਾ। ਕਹਿੰਦੇ ਰਹਿਣ ਦੇ ਤੂੰ, ਮੈਨੂੰ ਨਹੀਂ ਲੋੜ, ਜਾਂ ਮੇਰੀ ਮਾਂ ਨੂੰ ਵੀ ਪਾ, ਮੇਰੀ ਭੈਣ ਨੂੰ ਵੀ ਪਾਓ। ਕਹਿੰਦੇ ਬੀਬੀਆਂ ਤੇ ਪਾ ਹੀ ਨਹੀਂ ਸਕਦੀਆਂ, ਕਹਿੰਦੇ ਫਿਰ ਮੈਨੂੰ ਵੀ ਨਹੀਂ ਲੋੜ। ਗੁਰੂ ਸਾਹਿਬ ਨੇ ਪਾਇਆ ਨਹੀਂ, ਗੱਲਾਂ ਤੇ ਸੱਚੀਆਂ। ਕਲਿਆਣ ਦਾਸ ਜੀ ਨੇ ਫਰੀਡਮ ਦਿੱਤੀ ਹੈ, ਆਜ਼ਾਦੀ ਦਿੱਤੀ ਹੈ ਆਪਣੇ ਪੁੱਤ ਨੂੰ ਕਰ ਫੈਸਲਾ। ਜਦੋਂ ਪੁੱਤ ਨੇ ਮਨਾ ਕਰਤਾ ਤੇ ਪਿਤਾ ਕਲਿਆਣ ਦਾਸ ਜੀ ਕਹਿੰਦੇ ਠੀਕ ਹੈ। ਕਿਤੇ ਨਹੀਂ ਲਿਖਿਆ ਵੀ ਡੰਡਾ ਚੁੱਕ ਲਿਆ ਹੋਵੇ, ਝਗੜਾ ਕੀਤਾ ਹੋਵੇ, ਥੱਪੜ ਮਾਰਿਆ ਹੋਵੇ, ਜਾਂ ਦੋ ਜਣੇ ਇਧਰੋਂ ਫੜਦੇ ਦੋ ਇਧਰੋਂ ਫੜਦੇ। 9 ਸਾਲ ਦੀ ਉਮਰ ਕਿੱਡੀ ਵੱਡੀ ਹੁੰਦੀ ਹੈ, ਪਾ ਦਿੰਦੇ ਧੱਕੇ ਨਾਲ ਹੀ ਪਾ ਦਿੰਦੇ ਵੀ ਪਾਓ ਇਹਦੇ, ਪਰ ਪਾਇਆ ਨਹੀਂ। ਆਜ਼ਾਦੀ ਦਿੱਤੀ ਸੀ, ਆਜ਼ਾਦ ਛੱਡਿਆ। ਤੇ ਜਿੱਦੇ ਆਈ ਵਾਰੀ ਗੁਰੂ ਨਾਨਕ ਪਾਤਸ਼ਾਹ ਦੀ, ਗੁਰੂ ਨਾਨਕ ਪਾਤਸ਼ਾਹ ਦੀ, ਤੇ ਉਹਦੇ ਸ਼੍ਰੀ ਚੰਦ ਵਿਗੜ ਗਿਆ, ਉਹਨੇ ਧੂਣਾ ਲਾ ਲਿਆ, ਡਾਂਗ ਗੁਰੂ ਨਾਨਕ ਨੇ ਵੀ ਨਹੀਂ ਚੱਕੀ। ਕਹਿੰਦੇ ਮੇਰੇ ਪਿਓ ਨੇ ਮੈਨੂੰ ਆਜ਼ਾਦ ਛੱਡਿਆ ਸੀ, ਕਹਿੰਦੇ ਮਰਜ਼ੀ ਤੇਰੀ ਹੈ, ਲਾ ਲੈ ਧੂਣਾ, ਤੈਨੂੰ ਕਹਿਣਾ ਕੁਛ ਨਹੀਂ, ਤੇਰੇ ਨਾਲ ਮੇਰਾ ਸੰਬੰਧ ਨਹੀਂ। ਆਖੋ ਸਤਨਾਮ, ਸ੍ਰੀ ਵਾਹਿਗੁਰੂ, ਆਜ਼ਾਦ ਛੱਡਿਆ। ਨਾ ਗੁਰੂ ਨਾਨਕ ਨੇ ਮੇਰੇ ਪਿਓ ਨੇ ਕਿਹਾ, ਨਾ ਮੈਂ ਤੈਨੂੰ ਕਹਿਣਾ, ਕਰ ਮਰਜ਼ੀ ਆਪਦੀ, ਧੱਕਾ ਤੇਰੇ ਨਾਲ ਕੋਈ ਨਹੀਂ। ਸਮਝਾ ਕੇ ਵੇਖ ਲਿਆ, ਨਹੀਂ ਸਮਝਦਾ ਕਹਿੰਦੇ ਛੱਡ ਪਰੇ। ਵਿਕਾਸ ਵਾਸਤੇ ਆਜ਼ਾਦੀ ਬੜੀ ਜ਼ਰੂਰੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਰਿਸਕ ਹੁੰਦਾ ਹੈ, ਨਲਾਇਕ ਵੀ ਨਿਕਲ ਸਕਦਾ ਹੈ ਤੇ ਲਾਇਕ ਵੀ ਨਿਕਲ ਸਕਦਾ ਹੈ, ਪਰ ਜੋ ਨਿਕਲੂ ਫਿਰ ਸਿਰੇ ਦਾ ਨਿਕਲੂ। ਜੇ ਨਲਾਇਕਾਂ ਚੋਂ ਜਿਹੜਾ ਲਾਇਕ ਨਿਕਲ ਆਇਆ ਨਿਕਲੂ ਬੜਾ ਕਮਾਲ। ਆਜ਼ਾਦ ਛੱਡ ਕੇ ਵੇਖੋ। ਹੁਣ ਜੇ ਮੰਨ ਲਓ ਪਿਆਰਿਓ, ਆਪਾਂ ਸਾਰੇ ਸੋਚੀਏ ਵੀ ਅਸੀਂ ਆਪਣੇ ਬੱਚਿਆਂ ਦਾ ਫਿਊਚਰ ਬਣਾਉਣਾ। ਆ ਬੱਚੇ ਜਿਹੜੇ ਤੁਹਾਡੇ ਬਾਹਰ ਜਾ ਰਹੇ ਹੈ, ਕਈਆਂ ਦੇ ਨਿਆਣੇ ਹੁਣ ਬਾਹਰ ਜਾਣ ਲੱਗ ਗਏ, ਪੜ੍ਹਨ ਜਾ ਰਹੇ ਹੈ ਬਾਹਰ, ਕੋਈ ਕੈਨੇਡਾ ਨੂੰ ਚੱਲਿਆ, ਕੋਈ ਆਸਟ੍ਰੇਲੀਆ ਨੂੰ ਚੱਲਿਆ, ਪੜ੍ਹਾਈ ਬੇਸ ਤੇ ਸਟੱਡੀ ਬੇਸ ਤੇ ਚੱਲੇ ਹੈ। ਕਈਆਂ ਦੀਆਂ ਬੱਚੀਆਂ ਜਾ ਰਹੀਆਂ, ਧੀਆਂ ਜਾ ਰਹੀਆਂ ਪੜ੍ਹਨ ਵਾਸਤੇ, ਤੇ ਜਿੰਨਾ ਅਸੀਂ ਸਾਰੀ ਜ਼ਿੰਦਗੀ 'ਚ ਨਹੀਂ ਕਮਾ ਸਕੇ, ਜਿੰਨਾ ਉਹਨਾਂ ਨਿਆਣਿਆਂ ਨੇ ਪੱਕੇ ਹੋ ਕੇ 5-7 ਸਾਲਾਂ 'ਚ ਕਮਾ ਲੈਣਾ, ਕਿਉਂਕਿ ਖੁੱਲੇ ਛੱਡਦੇ। ਪਰ ਚਾਂਸ ਜ਼ਰੂਰ ਨੇ ਕਿ 20% ਬੱਚੇ ਵਿਗੜ ਵੀ ਜਾਂਦੇ ਹੈ, ਪਰ ਰਿਸਕ ਲੈਣਾ ਪਏਗਾ ਤੁਹਾਨੂੰ, ਤੁਹਾਨੂੰ ਆਜ਼ਾਦ ਕਰਨਾ ਪਏਗਾ, ਖੁੱਲਾ ਛੱਡਣਾ ਪਏਗਾ ਤੁਹਾਨੂੰ, ਉਹਨਾਂ ਚਿਰ ਗੱਲ ਬਣਨੀ ਨਹੀਂ। ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਨੇ ਗੁਰੂ ਨਾਨਕ ਜੀ ਨੂੰ ਆਜ਼ਾਦ ਛੱਡਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੁੱਤ ਨੂੰ ਆਜ਼ਾਦ ਛੱਡਿਆ। ਕਹਿੰਦੇ ਮੇਰੇ ਮੈਨੂੰ ਮੇਰੇ ਪਿਤਾ ਨੇ ਕਿਹਾ ਸੀ ਕਰ ਲੈ ਮਰਜ਼ੀ, ਤੇ ਅੱਜ ਮੈਂ ਤੈਨੂੰ ਕਹਿੰਦਾ ਕਰ ਲੈਣਾ ਤੇਰੀ ਮਰਜ਼ੀ ਤੈਨੂੰ ਦੱਸਤਾ ਵੀ ਆਹ ਠੀਕ ਹੈ ਆਹ ਗਲਤ ਹੈ ਤੇ ਵੇਖੋ ਆ ਗੁਰੂ ਨਾਨਕ ਪਾਤਸ਼ਾਹ ਜਦੋਂ ਸਮਝਾਉਂਦੇ ਆ ਸਾਨੂੰ ਆਪਾਂ ਪੜਿਓ ਜਰਾ ਇੱਕ ਵਾਰ ਰੋਜ਼ ਪੜ੍ਹਦੇ ਆ ਸਾਡੀ ਵਾਰ ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਪਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹੋਵੇ ਜੀਆ ਆਪਣਾ ਕੀਆ ਜਿਹੜਾ ਭੇਖ ਹੈ ਕਿਸੇ ਤਰ੍ਹਾਂ ਦਾ ਵੀ ਮਾੜਾ ਹੈ ਭੇਖ ਇਕੱਲੇ ਬਾਬੇ ਨਹੀਂ ਕਰਦੇ ਵੀ ਭੇਖੀ ਨੇ ਆਮ ਅਗਲਾ ਕਹਿ ਦਿੰਦਾ ਭੇਖ ਤੇ ਕੋਈ ਵੀ ਕਰੋਗੇ ਨਾ ਸਿੱਧੀ ਜੀ ਐਗਜ਼ੈਂਪਲ ਦਿਆਂ ਇੱਥੇ ਤੁਹਾਡੇ ਚ ਕੋਈ ਬੰਦਾ ਐ ਬਹਿ ਜੇ ਚੌਂਕੜਾ ਮਾਰ ਕੇ ਤੇ ਨਾਲ ਦੇ ਬੰਦੇ ਤੇ ਕੀ ਪ੍ਰਭਾਵ ਪਾਉਣਾ ਚਾਹੁੰਦਾ ਹੈ ਜਿਹੜੇ ਨਾਲ ਪੰਜ ਚਾਰ ਇੱਧਰ ਬੈਠੇ ਆ ਪੰਜ ਚਾਰ ਇੱਧਰ ਬੈਠੇ ਆ ਨਾਲ ਵਾਲਿਆਂ ਦੇ ਉੱਤੇ ਇਹ ਪ੍ਰਭਾਵ ਪਾਉਣਾ ਚਾਹੁੰਦਾ ਹੈ ਵੀ ਮੈਂ ਚੌਂਕੜਾ ਨਹੀਂ ਖੋਲਿਆ ਦੋ ਘੰਟੇ ਵੀ ਐ ਬੈਠਾ ਐ ਨਾਲੇ ਲੱਕ ਸਿੱਧਾ ਰੱਖੇ ਸਮਝਿਓ ਧਿਆਨ ਨਾਲ ਹੁਣ ਗਲੀਆਂ ਜੀਆਂ ਆ ਜਾਣ ਥੱਲੇ ਤਾਂ ਕੁਦਰਤੀ ਤੌਰ ਤੇ ਤੁਹਾਡਾ ਜਿਹੜਾ ਸਰਕੂਲੇਸ਼ਨ ਬਲੱਡ ਦਾ ਜਿਹੜਾ ਜਿੱਥੇ ਕਿਤੇ ਰੋੜੀ ਚੁੱਭਦੀ ਹੈ ਉਹ ਰੁਕ ਜਾਂਦਾ ਲੱਤਾਂ ਸੌਣ ਲੱਗ ਜਾਂਦੀਆਂ ਬੰਦੇ ਦੇ ਲੱਤਾਂ ਬੈਠੇ ਬੈਠੇ ਦੀਆਂ ਸੌਈ ਜਾਂਦੀਆਂ ਤੇ ਤੂੰ ਇਹ ਸੋਚ ਨਾਲ ਵਾਲਾ ਕੀ ਕਹੂਗਾ ਵੀ ਲੱਤ ਐਂ ਕਿਵੇਂ ਕਰ ਲਈ ਇਹਨੇ ਲੱਤ ਐਦਾਂ ਲੱਤ ਕਿਵੇਂ ਕਰਕੇ ਹੁੰਦਾ ਨਾ ਵੀ ਲੱਤ ਤਾਂ ਕਰਕੇ ਬਹਿ ਗਿਆ ਹੈ ਤੇ ਤੂੰ ਭੇਖ ਹੀ ਕਰੀ ਜਾ ਵੀ ਨਹੀਂ ਐਂ ਵੇਖਣ ਵਾਲੇ ਨੂੰ ਐਂ ਲੱਗੇ ਬਾਬਿਆਂ ਦੇ ਜ਼ਿਆਦਾ ਐਂ ਬਹਿੰਦੇ ਨੇ ਸਾਡੇ ਤੇ ਘੱਟ ਹੀ ਬਹਿੰਦੇ ਮੇਰੇ ਵਾਲੇ ਤੇ ਐਂ ਸੁਣਦੇ ਸਿੱਧੇ ਅੱਖਾਂ ਐਂ ਕਰਕੇ ਬਾਬਿਆਂ ਦੇ ਐਂ ਅੱਛਾ ਉਹ ਹੁਣ ਐਂ ਬੈਠਾ ਰਹਿ ਤੂੰ ਐਂ ਉਹ ਚੁਬੀ ਜਾਂਦੀ ਹੈ ਤੇ ਮੁੜ ਕੇ ਘਰੇ ਜਾ ਕੇ ਵੀ ਪੰਗਾ ਪੈ ਗਿਆ ਤੇ ਕੀਤਾ ਕੀ ਕਹਿੰਦੇ ਜੇ ਭੇਖ ਕਰਦਾ ਹੈ ਤੇ ਜਾਨ ਵੀ ਤੀਰੂ ਹੀ ਔਖੀ ਹੁੰਦੀ ਹੈ ਆਖੋ ਸਤਨਾਮ ਵਿਵਾਸ ਬਹੁ ਭੇਖ ਕੀ ਆ ਕਹਿੰਦੇ ਕਿਸੇ ਦਾ ਕੀ ਜਾਂਦਾ ਇਹਦੇ ਚ ਜਿਹੜਾ ਬੰਦਾ ਭੇਖ ਕਰਦਾ ਹੈ ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ ਸਹੋਵੇ ਜੀ ਆ ਆਪਣਾ ਕੀ ਆ ਸਹਿ ਫਿਰ ਹੁਣ ਭੇਖ ਕਰਨ ਦਾ ਤੇਰਾ ਫੈਸਲਾ ਹੀ ਤੇਰੀ ਸਜ਼ਾ ਹੈ ਜਿਹੜਾ ਤਾਂ ਐ ਸੋਚਿਆ ਨਾ ਆਪਣੇ ਦਿਮਾਗ ਚ ਐ ਆਇਆ ਤੇਰੇ ਵੀ ਐ ਬੈਠਾ ਤੇਰੀ ਇਹ ਸੋਚ ਹੀ ਤੇਰੀ ਸਜ਼ਾ ਹੈ ਤੈਨੂੰ ਸਜ਼ਾ ਕੀ ਦਈਏ ਤੈਨੂੰ ਸਜ਼ਾ ਕੀ ਦਈਏ ਤੇਰੀ ਸੋਚ ਹੀ ਸਜ਼ਾ ਹੈ ਹੁਣ ਕਈ ਬੰਦਿਆਂ ਨੇ ਐ ਸੋਚਿਆ ਹੋਇਆ ਵੀ ਨੰਗੇ ਪੈਰੀਓ ਹੀ ਰਹਿਣਾ ਕਹਿੰਦੇ ਇਹਨੂੰ ਸਜ਼ਾ ਕੀ ਦਾਂਗੇ ਇਹਦੀ ਤਾਂ ਸਜ਼ਾ ਸੋਚ ਹੀ ਸਜ਼ਾ ਹੈ ਜਿਹੜਾ ਬੰਦਾ ਕੱਪੜੇ ਲਾ ਕੇ ਨੰਗਾ ਹੋ ਜੇ ਵੀ ਮੈਂ ਤੇ ਕੱਪੜੇ ਲਾ ਤੇ ਸਾਰੇ ਆਪਾਂ ਤੇ ਐਂ ਰਹਿਣਾ ਕਹਿੰਦੇ ਹੁਣ ਇਹਨੂੰ ਸਜ਼ਾ ਕੀ ਦਿਓਗੇ ਇਸ ਬੰਦੇ ਦੀ ਤੇ ਸੋਚ ਹੀ ਸਜ਼ਾ ਠੰਡ ਵੀ ਠੰਡ ਚ ਮਰਦਾ ਹੈ ਗਰਮੀ ਚ ਮਰਦਾ ਹੈ ਕੰਡੇ ਪੈਰਾਂ ਚ ਵੱਜਦੇ ਐ ਰੋੜੇ ਦੇ ਪੈਰਾਂ ਚ ਚੁੱਭਦੇ ਐ ਕਹਿੰਦੇ ਇਹਨੂੰ ਕੀ ਸਜ਼ਾ ਦੇਣੀ ਹੈ ਇਹਦੀ ਸੋਚ ਹੀ ਸਜ਼ਾ ਭੇਖੀ ਬੰਦੇ ਦੀ ਸੋਚ ਉਹਦੀ ਸਜ਼ਾ ਹੁੰਦੀ ਹੈ ਇੱਕ ਬੰਦਾ 9 ਵਜੇ ਉੱਠਦਾ ਹੈ ਵਾਹਿਗੁਰੂ 9 ਵਜੇ ਸੌਂਦਾ ਹੈ ਤੇ 3 ਵਜੇ ਚੌਂਕੜਾ ਉੱਠ ਕੇ ਬਹਿ ਜਾਂਦਾ ਠੀਕ ਹੈ 6 ਘੰਟੇ ਸੌਂ ਲਿਆ ਤੇ ਪਰ ਜਿਹੜਾ ਬੰਦਾ ਕਰਦਾ ਭੇਖ ਹੁਣ 12 ਵਜੇ ਤੱਕ ਨੀਂਦ ਨਹੀਂ ਆਈ ਜਾਗਦਾ ਰਿਹਾ ਤੇ ਲੋਕਾਂ ਨੂੰ ਦਿਖਾਉਣ ਦਾ ਮਾਰਾ 3 ਵਜੇ ਉੱਠ ਕੇ ਬਹਿ ਗਿਆ ਭੇਖ ਕਰਦਾ ਹੁਣ 3 ਵਜੇ ਉੱਠ ਪਿਆ ਸਾਰਾ ਦਿਨ ਅੱਖਾਂ ਲਾਲ ਹੋਈਆਂ ਰਹੀਆਂ ਬਾਸੀਆਂ ਲੈਂਦਾ ਰਿਹਾ ਬੁਰਾ ਉਹਦਾ ਹਾਲ ਰਿਹਾ ਕਹਿੰਦੇ ਇਹਨੂੰ ਸਜ਼ਾ ਕੀ ਦੇਣੀ ਹੈ ਜਿਹੜਾ ਦਿਖਾਵੇ ਮਾਰਾ ਉੱਠਦੇ ਪੈਂਦਾ 3 ਵਜੇ ਮੁੜ ਕੇ ਸਾਰਾ ਦਿਨ ਹੀ ਇਹਦਾ ਬੁਰਾ ਹਾਲ ਕੁੱਤਿਆਂ ਨੇ ਮੂੰਹ ਚੱਟਿਆ ਹੁੰਦਾ ਇਹ ਇਹਦਾ ਹਾਲ ਹੁੰਦਾ ਹਰ ਵੇਲੇ ਜਦੋਂ ਵੇਖੋਗੇ ਮੁਰਝਾਇਆ ਹੀ ਪਿਆ ਤੇਰੇ ਉੱਠਣ ਨੂੰ ਕੀ ਕਰਨਾ ਤੇਰੀ ਸੋਚ ਹੀ ਤੇਰੀ ਸਜ਼ਾ ਹੈ ਜਦੋਂ ਮਰਜ਼ੀ ਵੇਖ ਲਓ ਮੁਰਝਾਇਆ ਹੀ ਪਿਆ ਜਿਹੜਾ ਤੂੰ ਭੇਖ ਕਰਨ ਲਈ ਦਿਖਾਵੇ ਕਰਨ ਲਈ ਇਦਾਂ ਕਰਦਾ ਹੈ ਇਹ ਤੇਰੀ ਸੋਚ ਹੀ ਸਜ਼ਾ ਹੈ ਤੈਨੂੰ ਸਜ਼ਾ ਕੀ ਦੇਣੀ ਹੈ ਤੇਰਾ ਕਰਮ ਹੀ ਇਦਾਂ ਦਾ ਤੇਰੀ ਸੋਚ ਹੀ ਇਦਾਂ ਦੀ ਬਣ ਗਈ ਜਿਹੜਾ ਤੈਨੂੰ ਭੇਖ ਦਿਖਾਵਿਆਂ ਵਾਸਤੇ ਜਿਹੜਾ ਕਰਦਾ ਹੈ ਇਹ ਸਜ਼ਾ ਹੈ ਬਹੁ ਭੇਖ ਕੀ ਆ ਦੇਹੀ ਦੁੱਖ ਦੀ ਆ ਸਹੋਵੇ ਜੀ ਆ ਆਪਣਾ ਕੀ ਆ ਸਹਿ ਫਿਰ ਅਗਲੀਆਂ ਪੰਕਤੀਆਂ ਸੁਣ ਲਓ ਇਕੱਠੀਆਂ ਹੀ ਫਿਰ ਆਪਾਂ ਗੱਲ ਕਰਾਂਗੇ ਅੰਨ ਨਾ ਖਾਇਆ ਸਾਧ ਗਵਾਇਆ ਕਈ ਕਹਿੰਦੇ ਬਾਬੇ ਦੁੱਧਾ ਧਾਰੀ ਨੇ ਅੰਨ ਨੂੰ ਮੂੰਹ ਨਹੀਂ ਲਾਉਂਦੇ ਕਹਿੰਦੇ ਲੈ ਸਵਾਦ ਹੀ ਗਵਾ ਲਿਆ ਜ਼ਿੰਦਗੀ ਦਾ ਅੰਨ ਨਾ ਖਾਇਆ ਸਾਧ ਹਾਂਜੀ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੇ ਅਹਿ ਨਿਸ ਕਹਿ ਰਹੇ मोन बेगुता क्यों जागे गुर बिन सूता। कहते कपड़े लाते दिन रात दुखी हुंदा है, मोन रख लिया किवें जाग सकता है, अकल नहीं ना है, अकल बिना किवें समझ आवे, अकल नहीं मत है नहीं, कपड़े लाई फिरदा है। अगला कहिंदा साध बड़ा वड्डा है, पर एक प्रॉब्लम वेखो सुनियो भाई प्यारियो, गुरु नानक पातशाह कहिंदे मूर्ख है। कौन कहिंदा जी? गुरु ग्रंथ साहब दे विच लिखिया है। ते कहिंदे कौन है बोलो? गुरु नानक पातशाह। ते साडी दुनिया की कहिंदी है? ਕਹਿੰਦੇ ਜੀ ਇਹ ਬ੍ਰਹਮ ਗਿਆਨੀ ਹੈ। ਆਖੋ ਸਤਨਾਮ। ਆਪਾਂ ਉਹਨੂੰ ਬ੍ਰਹਮ ਗਿਆਨੀ ਮੰਨਦੇ। ਸਾਡੇ ਇੱਥੇ ਇੱਥੇ ਲਿਖਿਆ ਵੀ ਮੌਨ ਰੱਖੀ ਫਿਰਦਾ, ਲੈ ਮੌਨ ਰੱਖੀ ਫਿਰਦਾ, ਬੋਲਦਾ ਨੀ ਕਿਸੇ ਨਾਲ, ਭੇਖ ਕਰਦਾ, ਤੇ ਸਾਡੀ ਦੁਨੀਆ ਉਹਨੂੰ ਬ੍ਰਹਮ ਗਿਆਨੀ ਮੰਨੀ ਫਿਰਦੀ। ਗੁਰੂ ਜੀ ਕੀ ਕਹਿੰਦੇ ਆ, ਅਸੀਂ ਕੀ ਕਹਿੰਦੇ ਆ? ਪ੍ਰੋਬਲਮ ਇਹ ਹੈ ਵੀ ਬਾਣੀ ਨੂੰ ਪੜ੍ਹ ਕੇ ਨੀ ਵੇਖਿਆ ਵੀ ਗੁਰੂ ਸਾਡੇ ਸਤਿਗੁਰੂ ਕੀ ਕਹਿੰਦੇ ਆ। ਮੈਨੂੰ ਇੱਕ ਬੰਦਾ ਕਹਿੰਦਾ ਹੈ ਤਾਂ ਮੈਂ ਭਾਈ ਸਾਹਿਬ ਅੰਮ੍ਰਿਤਧਾਰੀ। ਮੈਂ ਕਿਹਾ ਹਾਂ। ਕਹਿੰਦਾ ਉੱਦਾਂ ਸਾਡੇ ਨਾ ਇੱਕ ਬਾਬਾ ਜੀ ਨੇ, ਉਹ ਨਗਨ ਰਹਿੰਦੇ ਆ ਤੇ ਮੌਨ ਰੱਖਿਆ ਹੋਇਆ ਉਹਨਾਂ ਨੇ, ਉੱਥੇ ਜਾ ਕੇ ਮੈਨੂੰ ਬੜੀ ਸ਼ਾਂਤੀ ਮਿਲਦੀ ਹੈ, ਮੈਨੂੰ ਕਹਿੰਦਾ। ਮੈਂ ਕਿਹਾ ਠੀਕ ਹੈ, ਤੇ ਤੁਸੀਂ ਦੱਸੋ ਵੀ ਮੈਂ ਜਾਇਆ ਕਰਾਂ ਕਿ ਨਾ ਜਾਇਆ? ਹੈਗਾ ਅੰਮ੍ਰਿਤਧਾਰੀ, ਮੈਨੂੰ ਕਹਿੰਦਾ ਮੈਂ ਜਾਇਆ ਕਰਾਂ ਕਿ ਨਾ ਜਾਇਆ ਕਰਾਂ, ਤੁਸੀਂ ਦੱਸੋ। ਮੈਂ ਕਿਹਾ ਲੈ ਦੱਸ, ਮੈਂ ਹੁਣ ਤੈਨੂੰ ਕੀ ਦੱਸਾਂ? ਫਿਰ ਮੈਂ ਸਾਰਾ ਹੀ ਪੜ੍ਹ ਕੇ ਸੁਣਾਤਾ। ਮੈਂ ਕਿਹਾ ਗੁਰੂ ਜੀ ਉਹਨੂੰ ਮੂਰਖ ਕਹਿੰਦੇ ਆ ਵੀ ਇਹੋ ਜਿਹੇ ਬੰਦੇ ਤੇ ਮੂਰਖ ਜੇ ਹੁੰਦੇ ਆ ਵੀ ਜਿਹੜੇ ਕੱਪੜੇ ਹੀ ਲਾਈ ਫਿਰਦੇ ਨੇ, ਲੈ ਉਹਨਾਂ ਨੇ ਫੈਸਲਾ ਕਿੱਡਾ ਗਲਤ ਕੀਤਾ। ਅਕਲ ਵਾਲਾ ਬੰਦਾ ਇਦਾਂ ਦਾ ਫੈਸਲਾ ਕਿਵੇਂ ਕਰੂ? ਸਿਆਣਾ ਬੰਦਾ ਸਿਆਣਾ ਫੈਸਲਾ ਕਰੂ? ਇਹਦਾ ਮਤਲਬ ਜੇ ਏਡਾ ਭੈੜਾ ਫੈਸਲਾ ਹੈ ਇਸ ਬੰਦੇ ਦਾ ਜ਼ਿੰਦਗੀ ਜਿਉਣ ਦਾ, ਜਿਹਦਾ ਫੈਸਲਾ ਹੀ ਏਡਾ ਭੈੜਾ ਹੈ, ਇਹਦਾ ਮਤਲਬ ਇਹਨੂੰ ਅਕਲ ਹੀ ਇੰਨੀ ਹੈ। ਮੈਂ ਕਿਹਾ ਗੁਰੂ ਸਾਹਿਬ ਐਂ ਕਹਿੰਦੇ ਆ, ਮਰਜ਼ੀ ਹੁਣ ਤੇਰੀ ਹੈ, ਮੈਂ ਵਿੱਚ ਨਹੀਂ ਆਉਂਦਾ। ਤੂੰ ਕਹਿੰਦਾ ਖਾਨੀ ਬਾਬੇ ਬਾਬਿਆਂ ਨਾਲ ਈਰਖਾ ਕਰਦੇ ਆ ਵੀ ਮੈਂ ਨਹੀਂ ਕਹਿੰਦਾ, ਗੁਰੂ ਸਾਹਿਬ ਨੇ ਇਦਾਂ ਦੱਸਿਆ। ਕਹਿੰਦਾ ਨਹੀਂ ਮੈਂ ਫਿਰ ਅੱਜ ਤੋਂ ਬਾਅਦ ਨਹੀਂ ਜਾਂਦਾ, ਮੇਰੇ ਸਮਝ ਚ ਆ ਗਈ ਗੱਲ। ਮੈਂ ਕਿਹਾ ਫੈਸਲਾ ਹੁਣ ਮੰਨ ਲਓ ਤੂੰ ਆਪਣੇ ਬੱਚੇ ਨੂੰ ਲੈ ਜਾ, ਜੇ ਤੇਰੇ ਪੁੱਤ ਨੇ ਫੈਸਲਾ ਕਰ ਲਿਆ, ਫਿਰ ਤੇਰਾ ਪੁੱਤ ਵੇਖ ਵੇਖ ਕੇ ਐਂ ਕਹੇ ਵੀ ਮੈਂ ਫੈਸਲਾ ਕਰੂੰ? ਕਹਿੰਦਾ ਨਹੀਂ ਮੈਂ ਤੇ ਚਾਹੂੰਗਾ ਵੀ ਕੱਲਾ ਕੱਲਾ ਮੇਰਾ ਪੁੱਤ ਹੈ, ਪੜ੍ਹਾਈ ਕਰੇ, ਅੱਗੇ ਲੰਘੇ, ਕਿਤੇ ਕੁਛ ਡਾਕਟਰ ਆਫੀਸਰ ਬਣੇ। ਮੈਂ ਕਿਹਾ ਫਿਰ ਹੁਣ ਨੰਗੇ ਬਾਬੇ ਕੋਲ ਜਾ ਕੇ ਜੇ ਉਹਨੇ ਵੀ ਇਹੀ ਸੋਚ ਲਿਆ ਵੀ ਮੈਂ ਵੀ ਇਹੀ ਰਹਿਣਾ, ਫਿਰ ਪੰਗਾ ਹੀ ਪਊ? ਕਹਿੰਦੇ ਹਾਂ ਹੈ ਤੇ ਖਤਰੇ ਵਾਲੀ ਗੱਲ ਹੈ, ਇਦਾਂ ਹੀ ਹੈ ਨਾ। ਪਰ ਜੇ ਮਾੜਾ ਜਿਹਾ ਦਿਮਾਗ ਲਾਓਗੇ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਣਾ। ਗੁਰੂ ਸਾਹਿਬ ਸਾਡੀ ਨਾ ਐ ਚੋਟਾਂ ਕਰ ਕਰਕੇ ਸਾਡੇ ਦਿਮਾਗ ਨੂੰ ਖੋਲਦੇ ਆ, ਕਹਿੰਦੇ ਕਮਲਿਓ ਐਵੇਂ ਸੋਚਿਆ ਕਰੋ, ਇਹਨਾਂ ਭੇਖੀਆਂ ਐਂਗਲ ਆ ਵੀ ਹੈ ਸੋਚਣ ਦਾ, ਇੱਕ ਤਾਂ ਤੂੰ ਐ ਸੋਚਦਾ, ਐ ਨਹੀਂ ਐਵੇਂ ਸੋਚਿਆ ਜਾ ਸਕਦਾ। ਗੁਰੂ ਸਾਹਿਬ ਐ ਸਮਝਾਉਂਦੇ ਵੀ ਆਹ ਪੱਖ ਤਾਂ ਤੈਂ ਵੇਖ ਲਿਆ, ਪਰ ਆਹ ਪੱਖ ਵੀ ਵੇਖ, ਜੇ ਆਪਾਂ ਐ ਸੋਚ ਕੇ ਵੇਖੀਏ, ਇੱਕ ਸੋਚ ਏਦਾਂ ਵੀ ਸੋਚਿਆ ਜਾ ਸਕਦਾ। ਕਈ ਵਾਰੀ ਅਸੀਂ ਏਦਾਂ ਸੋਚਦੇ ਹੁਣ, ਇੱਕ ਪਾਸਾ ਹੀ ਸਾਨੂੰ ਦਿਸੀ ਜਾਂਦਾ, ਦੂਜਾ ਪਾਸਾ ਤੇ ਸਾਨੂੰ ਦਿਸਦਾ ਹੀ ਨਹੀਂ, ਦੂਜਾ ਪੱਖ ਵੀ ਤੇ ਵੇਖੋ ਨਾ। ਫਿਰ ਲਓ ਹੁਣ ਅਗਲੀਆਂ ਪੰਕਤੀਆਂ, ਫਿਰ ਆਪਾਂ ਅੱਗੇ ਗੱਲ ਕਰੀਏ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਈ ਪਾਈ, ਮੂਰਖ ਅੰਦੇ ਪਤ ਗਵਾਈ, ਵਿਣ ਨਾ ਵੇ ਕਿਛੁ ਥਾਏ ਨਾ ਪਾਈ, ਰਹੇ ਬੇਬਾਣੀ ਬੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛੁਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹਿ ਕੇਵਲ, ਹਉ ਮੈਂ ਸ਼ਬਦ ਜਲਾਏ। ਬਸ ਲੋੜ ਹੈ ਸ਼ਬਦ ਦੀ, ਲੋੜ ਹੈ ਸਮਝ ਦੀ, ਲੋੜ ਹੈ ਅਕਲ ਲੈਣ ਦੀ, ਨਹੀਂ ਤੇ ਸਾਰੀ ਜ਼ਿੰਦਗੀ ਏਦਾਂ ਦੇ ਭੇਖ ਕਰਦਿਆਂ ਬੜੀਆਂ ਮਸਾਣੀਆਂ 'ਚ ਕਹਿੰਦੇ ਤੁਰੇ ਫਿਰਦੇ ਆ ਸਾਰੀ ਜ਼ਿੰਦਗੀ। ਕਹਿੰਦੇ ਕਈ ਲੋਕ ਐਂ ਲੰਘਾ ਦਿੰਦੇ, ਉਹਨਾਂ 'ਚ ਮਨ ਦੇ ਸੰਸੇ, ਮਨ ਦੀਆਂ ਇਛਾਵਾਂ, ਮਨ ਦੇ ਭਰਮ ਦੂਰ ਨਹੀਂ ਹੁੰਦੇ। ਸੁਖੀ ਉਹ ਹੋਣਾ ਜਿਹੜਾ ਸਤਿਗੁਰੂ ਨਾਲ ਮਿਲਦਾ ਹੈ, ਸਤਿਗੁਰੂ ਨੂੰ ਮਿਲਣਾ ਕੀ ਹੈ? ਸੱਚਾ ਗਿਆਨ ਲੈਂਦਾ ਜਿਹੜਾ ਅਕਲ ਆ ਗਈ ਜਿਹਨੂੰ, ਬਸ ਉਹਨੂੰ ਸਤਿਗੁਰੂ ਮਿਲ ਗਿਆ। ਜਿਹਨੂੰ ਜਿਹਨੂੰ ਅੰਮ੍ਰਿਤ ਛੱਕ ਕੇ ਵੀ ਅਕਲ ਨਹੀਂ ਆਈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠੀ ਬਣ ਕੇ ਵੀ ਅਕਲ ਨਹੀਂ ਆਈ, ਇਹਦਾ ਮਤਲਬ ਉਹ ਅਜੇ ਸੱਚਾ ਗਿਆਨ ਉਹਨੂੰ ਮਿਲਿਆ ਨਹੀਂ। ਅਕਲ ਸੱਚਾ ਗਿਆਨ ਸਤਿਗੁਰੂ ਅਜੇ ਉਹਨੂੰ ਮਿਲਿਆ ਥੋੜਾ। ਵੀ ਬੰਦਾ ਯਾਰ ਸਾਰਾ ਉਦਾਂ ਵੇਖਣ ਨੂੰ ਧਰਮੀ ਬਣਿਆ ਫਿਰਦਾ, ਪਰ ਅਕਲ ਇਹਨੂੰ ਆਈ ਹੋਈ ਨਹੀਂ, ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ, ਕਿਰਪਾਨ ਪਾਈ ਫਿਰਦਾ। ਜਦੋਂ ਐਂ ਪੁੱਛੀਦਾ ਵੀ ਮਾਸਟਰ ਜੀ ਅੰਮ੍ਰਿਤ ਛੱਕ ਆਏ, ਕਹਿੰਦੇ ਹਾਂ, ਚੱਲੀਏ ਫਿਰ ਬੱਚਿਆਂ ਨੂੰ ਪੜ੍ਹਾਈਏ ਮਾੜਾ ਮੋਟਾ, ਉਹ ਕੋਈ ਨਹੀਂ ਛੁੱਟੀ ਕਰ ਲਓ, ਮੇਰੀਆਂ ਤਾਂ ਛੁੱਟੀਆਂ ਬਥੇਰੀਆਂ ਪਈਆਂ। ਉੱਥੇ ਜਾਂਦਾ ਹੈ 10 ਵਜੇ 12 ਵਜੇ ਘਰੇ ਆ ਜਾਂਦਾ, ਕੋਈ ਡਿਊਟੀ ਸਮੇਂ ਸਿਰ ਨਹੀਂ ਕਰਦਾ, ਕੋਈ ਪਾਬੰਦੀ ਨਹੀਂ, ਕੋਈ ਜ਼ਿੰਮੇਵਾਰੀ ਨਹੀਂ ਆਪਣੀ ਸਮਝਦਾ, ਤੇ ਕਾਹਦਾ ਫਿਰ ਤਾਂ ਅੰਮ੍ਰਿਤ ਛਕਿਆ? ਕੋਈ ਜ਼ਿੰਮੇਵਾਰੀ ਨਹੀਂ ਸਮਝੀ, ਕੋਈ ਕੰਮ ਨਹੀਂ ਕੀਤਾ ਜ਼ਿੰਦਗੀ ਵਿੱਚ, ਫਿਰ ਕਾਹਦੀ ਫਾਇਦਾ ਕੀ ਹੋਇਆ? ਫਿਰ ਅਸਲ ਵਿੱਚ ਤੇ ਚਾਹੀਦਾ ਸੀ ਬੰਦਾ ਜ਼ਿੰਮੇਵਾਰ ਬਣਦਾ, ਆਪਣੇ ਫਰਜ਼ਾਂ ਨੂੰ ਸਮਝਦਾ। ਸੋ ਤਾਂ ਕਰਕੇ ਭੇਖ ਹੈ ਜਿਹੜਾ, ਇਦਾਂ ਦਾ ਕੁਝ ਕਰਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਦਿਸਦੀਆਂ ਨਹੀਂ, ਉਹ ਪ੍ਰੈਕਟੀਕਲਿਟੀ ਸਾਡੀ ਜਿੰਨਾ ਚਿਰ ਨਹੀਂ ਹੁੰਦੀ ਉਹਨਾਂ ਚਿਰ ਕੋਈ ਫਾਇਦਾ ਨਹੀਂ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਭੇਖ ਕਰਨ ਵਾਲੇ ਬੰਦੇ ਨੂੰ ਉਹਦੀ ਸੋਚ ਹੀ ਸਜ਼ਾ ਹੁੰਦੀ ਹੈ, ਸੂਮ ਦੀ ਸੋਚ ਹੀ ਸਜ਼ਾ ਹੈ, ਹੋਰ ਕੀ ਹੈ? ਹੁਣ ਬੰਦਾ ਸੂਮ ਹੈ, ਸਭ ਕੁਝ ਹੁੰਦਿਆਂ ਸੁਣਦਿਆਂ ਵਰਤਦਾ ਹੀ ਨਹੀਂ, ਉਹਦੀ ਸੋਚ ਹੀ ਉਹਦੀ ਸਜ਼ਾ, ਉਹਨੂੰ ਸਜ਼ਾ ਕੀ ਦੇਣੀ ਹੈ? ਸਭ ਕੁਝ ਉਹਦੇ ਕੋਲ ਹੁੰਦਿਆਂ ਵੀ ਉਹ ਐਂ ਰਹਿ ਗਿਆ ਖਾਲੀ। ਭੇਖੀ ਬੰਦੇ ਦੀ ਸੋਚ ਹੀ ਸਜ਼ਾ ਹੁੰਦੀ ਹੈ। ਤਾਂ ਕਰਕੇ ਮਾੜੇ ਕਰਮ ਕਰਨੇ, ਮਾੜਾ ਸੋਚਣਾ, ਇਹੀ ਸਾਡੀ ਸਜ਼ਾ ਬਣ ਜਾਏਗੀ। ਕਿਸੇ ਨੇ ਸਾਡਾ ਕੀ ਨੁਕਸਾਨ ਕਰਨਾ ਭਾਈ? ਅਕਲ ਨਾ ਲੈ ਤੇਰੀ ਸੋਚ, ਬੇਅਕਲੀ ਸੋਚ ਜਿਹੜੀ ਤੂੰ, ਬੇਅਕਲੀ ਹੈ ਤੇਰੀ, ਇਹੀ ਤੇਰੀ ਸਜ਼ਾ ਬਣ ਗਈ। ਫਿਰ ਤੂੰ ਐਂ, ਕਈ ਬੰਦੇ ਕਹਿੰਦੇ ਮੈਂ ਨਹੀਂ ਮੰਨਦਾ ਗੁਰਬਾਣੀ, ਮੈਂ ਨਹੀਂ ਆ ਗੱਲਾਂ ਸੁਣਨੀਆਂ, ਐਵੇਂ ਗੱਲਾਂ ਨਾ ਮੰਨ ਭਾਈ। ਜਿਹੜੀ ਤੂੰ ਬੇਅਕਲੀ ਰੱਖੀ ਫਿਰਦਾ ਹੈ, ਤੇਰੀ ਬੇਅਕਲੀ ਹੀ ਤੇਰੀ ਸਜ਼ਾ ਬਣੇਗੀ। ਜਿਹੜੀ ਤੇਰੀ ਭੈੜੀ ਸੋਚ ਹੈ, ਇਹੀ ਤੇਰੀ ਸਜ਼ਾ ਬਣੇਗੀ। ਭੈੜੀ ਸੋਚ ਕਰਕੇ ਕਰਮ ਭੈੜੇ ਕਰੇਗਾ, ਤੇ ਤੇਰੇ ਕਰਮਾਂ ਨੇ ਹੀ ਇੱਕ ਨਾ ਇੱਕ ਦਿਨ ਤੇਰਾ ਬੇੜਾ ਕਰਕੇ ਕਰ ਦੇਣਾ। ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਮਨ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਤੇਰੇ ਮਾੜੇ ਕਰਮਾਂ ਨੇ ਮਾਰਨਾ। ਪੜੋ ਪੜੋ ਪੜੋ ਪੜੋ ਬਈ, ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ, ਕਿਸੇ ਨੇ ਤੈਨੂੰ ਕੀ ਮਾਰਨਾ, ਯਾਰ ਜੀ ਕਿਸੇ ਨੇ ਤੈਨੂੰ ਕੀ ਮਾਰਨਾ, ਕਿਸੇ ਤੈਨੂੰ ਕੀ ਮਾਰਨਾ, ਯਾਰ ਜੀ ਸੋਚ ਲੈ ਕਿਸੇ ਨੇ ਤੈਨੂੰ ਕੀ ਮਾਰਨਾ, ਯਾਰ ਜੀ ਕਿਸੇ ਨੇ ਤੈਨੂੰ ਕੀ ਮਾਰਨਾ, ਤੇਰੇ ਮਾਰੇ ਕਰਮਾਂ ਨੇ ਮਾਰਨਾ, ਕਰਮਾਂ ਕਿਸੇ ਨੇ ਤੈਨੂੰ ਕੀ ਮਾਰ ਤੈਨੂੰ ਤੇਰੇ ਮਾਰੇ ਕਰ ਮਾਰੇ ਮਾਰ ਕਿਸੇ ਨੇ ਤੈਨੂੰ ਕੀ ਮਾਰਨਾ ਅਡੋ ਜੀ ਮਾਰਨਾ ਤੈਨੂੰ ਤੇਰੇ ਮਾਰੇ ਕਰ ਮਾਰੇ ਮਾਰਨਾ ਤੈਨੂੰ ਕੀ ਮਾਰਨਾ ਤੈ ਦੋਸ਼ ਨਾ ਦੇਊ ਕਿਸੇ ਦੋਸਤ ਪਾਇਆ ਪੁਣਿਆ ਜੋ ਪੈਂਦੀ ਹੈ ਸੋ ਮੈਂ ਪਾਇਆ ਦੋਸ਼ ਨਾ ਦੀ ਕਿਸੇ ਨੂੰ ਦੋਸ਼ ਕੀ ਦੇਣਾ ਹੋਇਆ ਜਿਹੜੇ ਬੰਦੇ ਦੀ ਸੋਚ ਹੀ ਮਾੜੀ ਹੋ ਜਾਏ ਉਹਦੀ ਸੋਚ ਉਹਦੀ ਸਜ਼ਾ ਬਣ ਜਾਂਦੀ ਹੈ ਉਹਦੀ ਸਜ਼ਾ ਖਤਮ ਕਰਨਾ ਹੈ ਕਰਨੀ ਹੈ ਜੇ ਜਿਹੜੀ ਸਜ਼ਾ ਜ਼ਿੰਦਗੀ ਚ ਭੋਗ ਰਿਹਾ ਦੁਖੀ ਹੈ ਜੇ ਉਹਦੀ ਸਜ਼ਾ ਖਤਮ ਕਰਨੀ ਹੈ ਫਿਰ ਕੀ ਬਦਲਣਾ ਪਊ ਉਸ ਬੰਦੇ ਦੀ ਸੋਚ ਸਜ਼ਾ ਆਪੇ ਖਤਮ ਹੋ ਗਈ ਜਿਹੜੀ ਇੰਡੀਆ ਸਜ਼ਾ ਭੋਗ ਰਿਹਾ ਫਿਰ ਇੰਡੀਆ ਦੇ ਲੋਕਾਂ ਦੀ ਕੀ ਬਦਲਣੀ ਪਊ ਸੋਚ ਜੇ ਅੱਜ ਆਹ ਬੁਰਾ ਹਾਲ ਹੈ ਸਾਡਾ ਤਾਂ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਸਾਡੀ ਸੋਚ ਤੇ ਸੋਚ ਸਾਡੀ ਕਲੀਅਰ ਹੀ ਹੈ ਬੇਈਮਾਨੀਆਂ ਕਰਨੀਆਂ ਟਾਈਮ ਤੇ ਜਾਣਾ ਨਾ ਕੋਈ ਵੀ ਕਿਸੇ ਮਹਿਕਮੇ ਚ ਵੇਖ ਲਓ ਸਹੀ ਡਿਊਟੀ ਹੋ ਰਹੀ ਹੈ ਕਦੀ ਸਾਰੇ ਸਾਰੇ ਪਾਸੇ ਹਾਲ ਕੀ ਹੈ ਸਾਡਾ ਕਿਸੇ ਪਾਸੇ ਵੀ ਤੁਸੀਂ ਵੇਖ ਉਹ ਜਿਹੜੀ ਸੋਚ ਹੈ ਸਾਡੀ ਉਹੀ ਸਜ਼ਾ ਹੈ ਸਾਡੀ ਇੰਡੀਆ ਦੇ ਲੋਕਾਂ ਦਾ ਬੁਰਾ ਹਾਲ ਉਹਨਾਂ ਦੀ ਸੋਚ ਕਰਕੇ ਹੈ ਤੇ ਅਮਰੀਕਾ ਕੈਨੇਡਾ ਦੇ ਲੋਕ ਜੇ ਸੌਖੇ ਹੈ ਬਾਹਰਲਿਆਂ ਦੇਸ਼ਾਂ 'ਚ ਉਹਨਾਂ ਦੀ ਸੋਚ ਕਰਕੇ ਜੇ ਸੁਖੀ ਨੇ ਤੇ ਆਪਣੀ ਸੋਚ ਕਰਕੇ ਆਪਾਂ ਜੇ ਦੁਖੀ ਹਾਂ ਤੇ ਆਪਣੀ ਸੋਚ ਕਰਕੇ ਤੇ ਬਦਲਣਾ ਕੀ ਪੈਣਾ ਸੋਚ ਤੇ ਗੁਰੂ ਗ੍ਰੰਥ ਸਾਹਿਬ ਕੀ ਹੈ ਭਲਾ ਇੱਕ ਸੋਚ ਹੀ ਤੇ ਹੈ ਗੁਰੂ ਗ੍ਰੰਥ ਸਾਹਿਬ ਦਾ ਸਾਡੀ ਜ਼ਿੰਦਗੀ 'ਚ ਆ ਜਾਣਾ ਇੱਕ ਸੋਚ ਦਾ ਹੀ ਆ ਜਾਣਾ ਹੋਰ ਕੀ ਆਪਾਂ ਸਾਰਿਆਂ ਦੀ ਸੋਚ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਦੀ ਸੋਚ ਆ ਜੇ ਤੇ ਆਪਣੀ ਸੋਚ ਵੀ ਚੰਗੀ ਬਣ ਸਕਦੀ ਉਹਨਾਂ ਦੀ ਜ਼ਿੰਦਗੀ 'ਚ ਸੋਚ ਆਈ ਹੈ ਗੁਰੂ ਗ੍ਰੰਥ ਸਾਹਿਬ ਦੇ ਜ਼ਰੀਏ ਨਹੀਂ ਆਈ ਉਹ ਹੋਰ ਤਰੀਕੇ ਨਾਲ ਆਈ ਹੈ ਐਜੂਕੇਸ਼ਨ ਉਹਨਾਂ ਨੇ ਇੱਦਾਂ ਦੀ ਬਣਾਈ ਹੈ ਪੜ੍ਹਾਈ ਇੱਦਾਂ ਦੀ ਬਣਾਈ ਹੈ ਹਰ ਬੰਦਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਆਪਣੀ ਡਿਊਟੀ ਕਰ ਰਿਹਾ ਕੰਮ ਕਰ ਰਿਹਾ ਮਿਹਨਤ ਕਰ ਰਿਹਾ ਤੁਸੀਂ ਅਮਰੀਕਾ ਕੈਨੇਡਾ 'ਚ ਵੇਖੋਗੇ ਇੰਗਲੈਂਡ ਚਲੇ ਜਾਓ ਇੱਧਰ ਆਸਟ੍ਰੇਲੀਆ ਵੱਲ ਚਲੇ ਜਾਓ ਜਿੱਥੇ ਵੀ ਤੁਸੀਂ ਜਾ ਕੇ ਵੇਖੋਗੇ ਤਕਰੀਬਨ ਸਾਰੇ ਬੰਦੇ ਕੰਮ ਕਰਦੇ ਆ ਇਹ ਕਹਿ ਲਓ ਵੀ 5% ਲੋਕ ਜੇ ਸਾਰਿਆਂ 'ਚੋਂ ਵੇਖ ਲਈਏ 5% ਲੋਕ ਵਿਹਲੇ ਰਹਿੰਦੇ ਹੋਣਗੇ 95% ਕੰਮ ਕਰਦੇ ਸਾਰੇ ਤੇ ਸਾਡੇ ਵਿੱਚ ਇਹ ਗਿਣਤੀ 50% ਤੋਂ ਵੀ ਘੱਟ ਕੰਮ ਕਰਨ ਵਾਲੇ ਤੇ ਫਿਰ ਬੇਈਮਾਨੀਆਂ ਸਾਡੇ ਕਿੰਨੀਆਂ ਜ਼ਿਆਦਾ ਨੇ ਜੇ ਸਜ਼ਾ ਹੈ ਤੇ ਸਾਡੀ ਸੋਚ ਸਾਡੀ ਸਾਰਿਆਂ ਦੀ ਸੋਚ ਸਾਂਝਾ ਜਿਹੜਾ ਦੁੱਖ ਹੈ ਉਹ ਸਾਂਝੀ ਸੋਚ ਹੈ ਜਿਹੜੀ ਅਜੇ ਵਧੀਆ ਨਹੀਂ ਬਣੀ ਇਹ ਉਹ ਸੋਚ ਬਦਲ ਗਈ ਜਦੋਂ ਤੇ ਜਿਹੜੀ ਸਜ਼ਾ ਭੋਗ ਰਿਹਾ ਭਾਰਤ ਉਹ ਬਦਲ ਜਾਏਗੀ ਤੇ ਗੁਰੂ ਨਾਨਕ ਜੀ ਨੇ ਸੋਚ ਬਦਲਣ ਦਾ ਯਤਨ ਕੀਤਾ ਸੀ ਆ ਜਿੰਨੇ ਭਗਤ ਆਏ ਆ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨਾਂ ਨੇ ਸੋਚ ਹੀ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਹੀ ਐਵੇਂ ਤਵੀਆਂ ਤੇ ਬਹਾਦਤਾ ਅਗਲਿਆਂ ਨੇ ਕੋਈ ਦੇਗਾਂ 'ਚੋਂ ਵਾਲੀ ਜਾਂਦਾ ਹੈ ਕੋਈ ਬੱਚੇ ਸ਼ਹੀਦ ਕਰੀ ਜਾਂਦਾ ਹੈ ਕੋਈ ਟੁਕੜੇ ਟੁਕੜੇ ਕਰੀ ਜਾਂਦਾ ਹੈ ਕੋਈ ਸਿਰ ਧੜ ਤੋਂ ਜੁਦਾ ਕਰ ਰਿਹਾ ਕੋਈ ਦੇਗਾਂ 'ਚੋਂ ਵਾਲ ਰਿਹਾ ਕਿਉਂ ਕਹਿੰਦੇ ਇਹ ਬੰਦੇ ਉਹ ਨੇ ਜਿਹੜੇ ਸੋਚ ਬਦਲਦੇ ਆ ਲੋਕਾਂ ਦੀ ਬੁੱਧੂ ਚਾਹੀਦੇ ਆ ਸਾਨੂੰ ਰਾਜਨੀਤਿਕ ਕਹਿੰਦੇ ਸਾਨੂੰ ਬੁੱਧੂਆਂ ਦੀ ਲੋੜ ਹੈ ਵੋਟਾਂ ਨਹੀਂ ਲੈਣੀਆਂ ਤੇ ਬਾਬੇ ਵੀ ਕਹਿੰਦੇ ਪੁਜਾਰੀ ਕਹਿੰਦੇ ਸਾਨੂੰ ਵੀ ਬੁੱਧੂਆਂ ਦੀ ਲੋੜ ਹੈ ਜੇ ਸੋਚ ਬਦਲ ਗਈ ਇਹ ਤੇ ਸਿਆਣੇ ਹੋ ਜਾਣਗੇ ਸਾਨੂੰ ਸਿਆਣੇ ਨਹੀਂ ਚਾਹੀਦੇ ਸਾਨੂੰ ਕਮਲੇ ਜੇ ਲੋਕ ਚਾਹੀਦੇ ਆ ਬੁੱਧੂ ਜੇ ਲੋਕ ਚਾਹੀਦੇ ਆ ਪਿੱਛੇ ਲੱਗਣ ਵਾਲੇ ਚਾਹੀਦੇ ਤਾਂ ਕਰਕੇ ਲੋਕ ਸਾਡੀ ਇਹ ਜਿਹੜਾ ਸਮਾਜ ਹੈ ਬਹੁ ਗਿਣਤੀ ਹੈ ਸਾਡੀ ਇੱਦਾਂ ਦੇ ਲੋਕਾਂ ਦੀ ਹੈ ਅਸੀਂ ਸਮਾਜ ਦੀ ਸੋਚ ਬਦਲੇ ਇਹ ਚਾਹੁੰਦੇ ਨਹੀਂ ਲੋਕ ਸਿਆਣੇ ਹੋਣ ਇਹ ਅਸੀਂ ਚਾਹੁੰਦੇ ਨਹੀਂ ਇਸੇ ਕਰਕੇ ਅਸੀਂ ਸਜ਼ਾ ਭੋਗ ਰਹੇ ਹਾਂ ਤਾਂ ਕਰਕੇ ਜੇ ਸਮਾਜ ਸੋਹਣਾ ਬਣਾਉਣਾ ਹੈ ਇਹ ਸਜ਼ਾ ਖਤਮ ਕਰਨੀ ਹੈ ਤੇ ਸੋਚ ਬਦਲਣੀ ਪਏਗੀ ਉਹ ਸੋਚ ਹੀ ਹੈ ਗੁਰੂ ਗ੍ਰੰਥ ਸਾਹਿਬ ਕਿਤੇ ਸਾਡੀ ਜ਼ਿੰਦਗੀ 'ਚ ਸੋਚ ਆਵੇ ਨੀਚਾਂ ਨੂੰ ਉੱਚੇ ਕਰਨਾ ਪਏਗਾ ਕਿਹੜਿਆਂ ਨੀਚਾਂ ਨੂੰ ਯਾਰ ਜਾਤਾਂ ਦੀ ਗੱਲ ਨਹੀਂ ਇੱਥੇ ਵੀ ਜਾਤਾਂ ਵਾਲੇ ਨੀਚਾਂ ਨੂੰ ਉੱਚੇ ਕਰਾਂਗੇ ਜਾਤਾਂ ਤੇ ਹੁੰਦੀਆਂ ਹੀ ਨਹੀਂ ਫਿਰ ਉੱਚੇ ਕੀ ਕਰਾਂਗੇ ਆਪਾਂ ਮੰਨ ਅੱਜ ਤੋਂ ਬਾਅਦ ਲੈ ਹੁਣ ਇੰਨੇ ਜਿੰਨੇ ਬੈਠੇ ਆਪਾਂ ਮੰਨ ਲਓ ਵੀ ਜਾਤ ਪਾਤ ਹੁੰਦੀ ਹੋਈ ਨਹੀਂ ਫਿਰ ਨੀਚ ਤੇ ਰਿਹਾ ਹੀ ਕੋਈ ਨਾ ਇਹ ਤੇ ਹੋ ਗਿਆ ਕੰਮ ਬਰਾਬਰ ਪਰ ਸੋਚ ਦੇਣੀ ਪੈਣੀ ਹੈ ਉੱਚੇ ਕਰਨਾ ਪੈਣਾ ਜਾਤਾਂ ਪਾਤਾਂ ਵਾਲੀ ਤੇ ਗੱਲ ਖਤਮ ਹੈ ਉਹ ਤਾਂ ਬਣਾਇਆ ਗਿਆ ਸਾਰੇ ਦਾ ਸਾਰਾ ਅਡੰਬਰ ਵਰਨ ਵੰਡ ਬਣਾਇਆ ਜਾਤਾਂ ਪਾਤਾਂ ਬਣਾਈਆਂ ਤੇ ਗੱਲ ਹੈ ਪਰ ਨੀਚਾ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਕਹਿੰਦੇ ਰੱਬ ਵੇਖੋ ਕਿਵੇਂ ਉੱਚਾ ਕਰ ਦਿੰਦਾ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ ਕਹਿੰਦੇ ਲੱਖਾਂ ਦਾ ਹੋ ਗਿਆ ਅੱਧੀ ਦਮੜੀ ਦਾ ਕਹਿੰਦੇ ਨਾਮਾ ਛੀਂਬਾ ਲੋਕੀ ਕਹਿੰਦੇ ਇਹ ਤਾਂ ਛੀਂਬਾ ਉਹ ਕਹਿੰਦੇ ਆ ਕਹਿੰਦੇ ਲੱਖਾਂ ਦਾ ਹੋ ਗਿਆ ਕਿਹੜੇ ਪਾਸਿਓਂ ਵਾਲਾ ਅਕਲ ਵਾਲੇ ਪਾਸੇ ਸਮਝ ਵਾਲੇ ਪਾਸੇ ਜ਼ਿੰਦਗੀ ਜਿਉਣ ਦੀ ਸੋਚ ਬਹੁਤ ਵਧੀਆ ਨਾਮਦੇਵ ਜੀ ਜ਼ਿੰਦਗੀ ਜਿਉਣ ਦੀ ਜਿਹੜੀ ਸੋਚ ਹੈ ਨਾ ਉਹ ਬੜੀ ਕਮਾਲ ਦੀ ਬਾਕੀ ਲੋਕਾਂ ਦੀ ਇਦਾਂ ਦੀ ਸੋਚ ਨਹੀਂ ਉਹ ਆਨੰਦ ਚ ਰਹਿੰਦੇ ਆ ਛੱਪਰੀ ਚ ਰਹਿ ਕੇ ਵੀ ਸੋਚ ਕਰਕੇ ਬਹੁਤ ਵਧੀਆ ਬੁਰਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹ ਭਇਓ ਗੁਨੀ ਗਹੀਰਾ ਰਵਿਦਾਸ ਤਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਇਹ ਵਿਧ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਕਹਿੰਦੇ ਭਗਤ ਨਾਮ ਧੰਨੇ ਨੇ ਮਨ ਵਿੱਚ ਵੀ ਆਇਆ ਵੀ ਯਾਰਾ ਮੈਨੂੰ ਤੇ ਜੱਟ ਕਹਿੰਦੇ ਲੋਕ ਪਰ ਸਾਰੇ ਹੀ ਉੱਚੇ ਹੋ ਗਏ ਸੋਚ ਉੱਚੀ ਕਰ ਮਨਾ ਕਹਿੰਦੇ ਧੰਨੇ ਨੇ ਵੀ ਫਿਰ ਭਗਤੀ ਕੀਤੀ ਪਰਮਾਤਮਾ ਦੇ ਗੁਣਾਂ ਨੂੰ ਸਮਝਿਆ ਤੇ ਭਗਤ ਧੰਨਾ ਜੀ ਨੇ ਵੀ ਉਹ ਪਦਵੀ ਪ੍ਰਾਪਤ ਕਰ ਲਈ ਇਸ ਕਰਕੇ ਜਿਹੜੇ ਬੰਦੇ ਚਾਹੁੰਦੇ ਐ ਭਗਤ ਧੰਨਾ ਜੀ ਚਾਹੁੰਦੇ ਸੀ ਵੀ ਮਨਾ ਤੂੰ ਵੀ ਸਮਝ ਲੈ ਅਕਲ ਲੈ ਲੈ ਹੁਣ ਜਿਹੜੇ ਬੰਦੇ ਸੁਣਦੇ ਆ ਜਿਹੜੇ ਜਿਨ੍ਹਾਂ ਨੇ ਲੈਣੀ ਅਕਲ ਜਿਹੜੇ ਚਾਹੁੰਦੇ ਆ ਵੀ ਹਾਂ ਯਾਰ ਸੋਚ ਬਦਲੋ ਆਪਣੀ ਨਕੰਮੇ ਜੇ ਬਣੇ ਫਿਰਦੇ ਆ ਕੰਮ ਦੇ ਬਣੀਏ ਅਕਲ ਵਾਲੇ ਬਣੀਏ ਸਮਝ ਦਾ ਪੱਧਰ ਉੱਚਾ ਹੋਵੇ ਨੀਚ ਅਸੀਂ ਸੋਚ ਕਰਕੇ ਆ ਨੀਚ ਕੀ ਹੈ ਹੁਣ ਮੈਂ ਹਿੰਮਤ ਨਹੀਂ ਕਰਦਾ ਉੱਠਣ ਦੀ ਮੈਂ ਹਿੰਮਤ ਨਹੀਂ ਕਰਦਾ ਕੰਮ ਤੇ ਜਾਣ ਦੀ ਮੈਂ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝਦਾ ਆਪਣੇ ਫਰਜ਼ ਨੂੰ ਫਰਜ਼ ਨਹੀਂ ਸਮਝਦਾ ਵੇਲੇ ਸਿਰ ਆਪਣਾ ਕੰਮ ਨਵੇੜਦਾ ਨਹੀਂ ਇਹੀ ਨੀਚਤਾ ਹੋਰ ਕੀ ਹੈ ਨਸ਼ੇ ਖਾਣੇ ਭੈੜੀਆਂ ਆਦਤਾਂ ਮੈਂ ਪਾ ਲਈਆਂ ਮੰਨ ਲਓ ਇਹੀ ਨੀਚਤਾ ਤੇ ਨੀਚਤਾ ਆਪਣੀ ਖਤਮ ਕਰੀਏ ਉੱਚੇ ਹੋਈਏ ਸੋਚ ਉੱਚੀ ਕਰੀਏ ਉੱਚੀ ਸੋਚ ਲੈ ਕੇ ਆਈਏ ਇਹਦੀ ਲੋੜ ਹੈ ਤਾਂ ਕਰਕੇ ਨੀਚਹਿ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਅੱਗੇ ਭਗਤ ਰਵਿਦਾਸ ਜੀ ਕਹਿੰਦੇ ਦੇਖੋ ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸਹਿਨ ਤਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸਹਿਣ ਤਰੇ ਕਹਿੰਦੇ ਵੇਖੋ ਸਾਰੇ ਜਿਹੜੇ ਸੀ ਤਰ ਕੇ ਕਾਦੇ ਚੋਂ ਭਵ ਸਾਕਰ ਚੋਂ ਅਕਲ ਆ ਗਈ ਉਹਨਾਂ ਨੂੰ ਗਿਆਨ ਆ ਗਿਆ ਸਮਝ ਆ ਗਈ ਕਹਿ ਰਵਿਦਾਸ ਸੁਣੋ ਰੇ ਸੰਤੋ ਹਾਂਜੀ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੇ ਪਰਮਾਤਮਾ ਇਹ ਖੇਡ ਵਰਤਾ ਸਕਦਾ ਹੈ ਸਰਦਾ ਹੈ ਕਈ ਵਾਰੀ ਕਹਿੰਦਾ ਅਗਲਾ ਕਹਿੰਦਾ ਮੈਨੂੰ ਆਹ ਕੰਮ ਕਰੇ ਕਹਿੰਦੇ ਮੇਰਾ ਨਹੀਂ ਸਰਦਾ ਮੈਂ ਨਹੀਂ ਕਰ ਸਕਦਾ ਪਰ ਕਹਿੰਦੇ ਰੱਬ ਨੂੰ ਸਭ ਸਰਦਾ ਹੈ ਉਹ ਚਾਵੇ ਪਰਮਾਤਮਾ ਤੋਂ ਜਿਹੜਾ ਬੰਦਾ ਚਾਵੇ ਇਹ ਦਾਤ ਲੈ ਸਕਦਾ ਮੇਰਿਆ ਰੱਬਾ ਤੂੰ ਇਹ ਅਨੋਖੀ ਖੇਡ ਵਰਤਾਉਂਦਾ ਹੈ ਵੀ ਨਕੰਬਿਆਂ ਨੂੰ ਕਮਾਲ ਦੇ ਬਣਾ ਦਿੰਦਾ ਭਵ ਸਾਗਰ ਕੀ ਹੈ ਆਹੀ ਜਿਹਦੇ ਚ ਸਾਡੀ ਸੁਰਤ ਫਸੀ ਰਹਿੰਦੀ ਹੈ ਪਦਾਰਥਵਾਦ ਹੀ ਹੈ ਸਾਡੇ ਆਲੇ ਦੁਆਲੇ ਫਸਿਆ ਹੋ ਸਕਦਾ ਜੀ ਬੰਦਾ ਛੱਪਰੀ ਵਾਲਾ ਵੀ ਫਸਿਆ ਹੋ ਸਕਦਾ ਹੈ ਤੇ ਮਹਿਲ ਵਾਲਾ ਆਜ਼ਾਦ ਹੋ ਸਕਦਾ ਬੰਦਾ ਥੋੜੇ ਜਿਹੇ ਪੈਸੇ ਥੋੜੀ ਜਿਹੀ ਪ੍ਰਾਪਰਟੀ ਵਿੱਚ ਹੀ ਫਸਿਆ ਪਿਆ ਹੋਵੇ ਉਹਦੀ ਬਿਰਤੀ ਦੇ ਵਿੱਚ ਅਸਰ ਹੋਵੇ ਕਈ ਬੰਦਿਆਂ ਕੋਲ ਬਹੁਤ ਕੁਝ ਹੁੰਦਾ ਪਰ ਪਕੜ ਨਹੀਂ ਹੁੰਦੀ ਕਈ ਬੰਦਿਆਂ ਕੋਲ ਬਹੁਤ ਥੋੜਾ ਹੁੰਦਾ ਪਰ ਪਕੜ ਬਹੁਤ ਜ਼ਿਆਦਾ ਹੁੰਦੀ ਹੈ। ਥੋੜੇ ਜਿਹੇ ਦੀ ਵੀ ਪਕੜ ਕਰਕੇ ਬੈਠੇ ਆ, ਕਈਆਂ ਕੋਲ ਬਹੁਤ ਜ਼ਿਆਦਾ ਹੁੰਦਾ ਪਰ ਉਸ ਚੀਜ਼ ਦੀ ਪਕੜ ਨਹੀਂ ਹੁੰਦੀ। ਬੇਨਤੀ ਫਿਰ ਸੁਣੋ ਇੱਕ ਵਾਰ, ਆ ਗੱਲ ਧਿਆਨ ਨਾਲ ਸੁਣ ਲਿਓ। ਭਵ ਸਾਗਰ ਕੋਈ ਉੱਤੇ ਨਹੀਂ ਚੱਲਦਾ, ਉੱਤੇ ਕਿਤੇ ਕੋਈ ਭਵ ਸਾਗਰ, ਸਾਡੇ ਤੇ ਤਾਂ ਕਿਹਾ ਜਾਂਦਾ ਨਾ ਵੀ ਮਰਨ ਤੋਂ ਬਾਅਦ ਬੰਦਾ ਭਵ ਸਾਗਰ ਚ ਨਾ ਡੁੱਬ ਜੇ। ਭਵ ਸਾਗਰ ਦਾ ਮਤਲਬ ਹੈ ਪਦਾਰਥਵਾਦ, ਮਟੀਰੀਅਲਿਜ਼ਮ, ਆ ਜਿਹੜਾ ਸਾਡੇ ਸਾਹਮਣੇ ਆ ਅੱਜ ਹੈ ਜਿਹੜਾ, ਇਹਦੇ ਚ ਨਾ ਬੰਦਾ ਡੁੱਬੇ। ਡੁੱਬਣਾ ਕਿਹਨੇ ਹੈ, ਤਨ ਨੇ ਕਿ ਮਨ ਨੇ, ਬੋਲੋ। ਬਿਰਤੀ ਨੇ, ਤਨ ਪਦਾਰਥਾਂ ਚ ਰਹੂ ਪਰ ਮਨ ਨਿਰਲੇਪ ਰਹੂ। ਮਨ ਤੇ ਇਹਨਾਂ ਚੀਜ਼ਾਂ ਦਾ ਬਿਰਤੀ ਤੇ ਅਸਰ ਨਾ ਹੋਵੇ। ਪਦਾਰਥਾਂ ਦੇ ਵਿੱਚ ਸਰੀਰ ਨੂੰ ਤੇ ਆਪਾਂ ਰੱਖਾਂਗੇ ਹੀ। ਹੁਣ ਤੁਹਾਡੇ ਚ ਵੇਖੋ ਕਿਸੇ ਬੰਦੇ ਨੇ ਬਹੁਤ ਸੋਹਣੇ ਕੱਪੜੇ ਪਾਏ, ਮੰਨ ਲਓ ਵੀ ਬਹੁਤ ਇਹੋ ਜਿਹੀ ਜੈਕਟ ਪਾਈ ਹੈ ਵੀ ਅਗਲਾ ਕਹਿੰਦਾ ਕਿਆ ਬਾਤ ਹੈ। ਹੁਣ ਇਹ ਤਨ ਦੇ ਉੱਤੇ ਪਾਈ ਹੈ, ਕੋਈ ਮਾੜੀ ਨਹੀਂ, ਪਰ ਮਨ ਤੇ ਅਸਰ ਨਾ ਹੋਵੇ। ਜੇ ਮਨ ਤੇ ਹੋਇਆ ਫਿਰ ਅਗਲਾ ਐ ਪਰੇ ਪਰੇ ਪਰੇ ਹਟ ਜਾ ਯਾਰ, ਮੇਰੀ ਜੈਕਟ ਦਿਸਦੀ ਤੇ ਹੈ ਨਹੀਂ ਕਿਸੇ ਨੂੰ, ਅਗਲਾ ਇਹਦਾ ਅਸਰ ਕਾਹਦੇ ਤੇ ਹੈ, ਮਨ ਤੇ। ਆਹ ਪ੍ਰੋਬਲਮ ਹੈ। ਜੇ ਹੁਣ ਮੰਨ ਲਓ ਕਿਸੇ ਬੰਦੇ ਨੇ ਗਹਿਣਾ ਪਾਇਆ ਪਰ ਇੱਕੋ ਹੈ ਗਹਿਣਾ ਪਾਇਆ ਪਰ ਵਿਖਾਣਾ ਚਾਹੁੰਦਾ ਹੈ, ਆਹ ਵੀ ਵੇਖੋ ਬਈ ਬਹਾਨੇ ਨਾਲ ਬਿਰਤੀ ਦੇ ਵਿੱਚ ਅਸਰ ਨਾ ਹੋਵੇ। ਫਿਰ ਬਿਰਤੀ ਨੂੰ ਸਮਝੋ, ਮੰਨ ਲਓ ਭਵ ਸਾਗਰ, ਮੰਨ ਲਓ ਪਾਣੀ। ਹੁਣ ਬੇੜੀ ਹੈ ਜਿਹੜੀ ਪਾਣੀ ਦੇ ਵਿੱਚ ਤੈਰਦੀ ਹੈ, ਪਾਣੀ ਦੇ ਵਿੱਚ ਹੀ ਤੈਰੇਗੀ, ਪਾਣੀ ਬਿਨਾਂ ਤੇ ਬੇੜੀ ਤੈਰ ਹੀ ਨਹੀਂ ਸਕਦੀ। ਬੇੜੀ ਨੂੰ ਪਾਣੀ ਚ ਰੱਖੋ ਪਰ ਕੰਢੇ ਬਾਹਰ ਰਹਿਣੇ ਚਾਹੀਦੇ ਨੇ, ਵਿੱਚ ਨਾ ਪਾਣੀ ਪੈ ਜਾਏ। ਜਿਵੇਂ ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਵੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਫਿਰ ਬੇਨਤੀ ਨੂੰ ਸੁਣੋ, ਕਹਿੰਦੇ ਜਿਵੇਂ ਮੁਰਗਾਬੀ ਪਾਣੀ ਚ ਰਹਿੰਦੀ ਹੈ ਪਰ ਖੰਭ ਅਣਭਿੱਜ ਰੱਖਦੀ ਹੈ, ਖੰਭ ਸੁੱਕੇ ਦੇ ਸੁੱਕੇ। ਕਮਲ ਫੁੱਲ ਪਾਣੀ ਚ ਰਹਿੰਦਾ ਹੈ ਪਰ ਪੰਖੜੀਆਂ ਸੁੱਕੀਆਂ ਹੀ ਰੱਖਦਾ, ਪੰਖੜੀਆਂ ਨਹੀਂ ਭਿੱਜਦੀਆਂ ਉਹਦੀਆਂ। ਕਹਿੰਦੇ ਇੱਦਾਂ ਰਹਿਣਾ ਤੇ ਤੂੰ ਇਹਦੇ ਵਿੱਚ ਹੀ ਹੈ, ਛੱਡ ਤੇ ਨਹੀਂ ਸਕਦੇ ਆਪਾਂ, ਪਰ ਸੁਰਤ ਨੂੰ ਅਣਭਿੱਜ ਰੱਖੀ। ਜਿਵੇਂ ਹੁਣ ਮੰਨ ਲਓ ਕਿਸੇ ਬੰਦੇ ਦੀ ਜੇਬ ਵਿੱਚ 50,000 ਰੁਪਈਆ ਹੋਵੇ ਤੁਹਾਡੇ ਚ, ਵੀ ਹਜ਼ਾਰ ਹਜ਼ਾਰ ਦੇ 50 ਨੋਟ ਨੇ, ਰੱਖੀ ਰੱਖ, ਜੇਬ ਚ ਚਾਹੀਦੇ ਨੇ ਪੈਸੇ ਦੀ ਲੋੜ ਹੈ ਬੰਦੇ ਨੂੰ, ਮਾੜੀ ਗੱਲ ਥੋੜੋ ਹੈ ਕੋਈ। ਪਰ ਆਕੜ ਆਕੜ ਕੇ ਕਿਉਂ ਤੁਰਦਾ ਵੀ ਬਾਕੀ ਦੇ ਐਵੇਂ ਤੁਰੇ ਫਿਰਦੇ ਨੇ, ਆਖੋ ਸਤਨਾਮ। ਆਕੜ ਆਕੜ ਕੇ ਉਹ ਤੁਰਦਾ ਹੈ ਜਿਹਦੀ ਸੁਰਤ ਵਿੱਚ ਆ ਗਿਆ। ਜਦੋਂ ਆਪਾਂ ਸੁਰਤ ਨੂੰ ਅਣਕੰਢੇ ਬਾਹਰ ਰੱਖੀ, ਸਾਰੀ ਬੇੜੀ ਪਾਣੀ ਦੇ ਵਿੱਚ ਪਰ ਕੰਢੇ ਬਾਹਰ, ਤਨ ਤੇਰਾ ਪੈਸੇ ਦੇ ਵਿੱਚ ਪਰ ਮਨ ਬਾਹਰ, ਬਿਰਤੀ ਕਰਕੇ ਨਾ ਵਿੱਚ ਪਾਏ। ਜੇ ਤੇਰੀ ਜੇ ਬੇੜੀ ਵਾਲਾ ਪਾਣੀ ਜਿਹੜੀ ਜਿਹੜਾ ਪਾਣੀ ਬੇੜੀ ਨੂੰ ਤੈਰਨ ਲਈ ਤੈਰਾ ਰਿਹਾ, ਕਹਿ ਲਓ ਤੁਸੀਂ ਪਾਣੀ, ਜਿਸ ਪਾਣੀ ਵਿੱਚ ਬੇੜੀ ਤੈਰਦੀ ਹੈ ਉਹੀ ਪਾਣੀ ਜਦੋਂ ਵਿੱਚ ਆ ਜਾਏ ਬੇੜੀ ਦੇ ਫਿਰ ਡੁੱਬ ਜਾਂਦਾ। ਪੈਸਾ ਤੇ ਬੜੀ ਚੰਗੀ ਚੀਜ਼ ਹੈ, ਕੋਈ ਮਾੜਾ ਥੋੜੋ ਹੈ। ਜ਼ਮੀਨਾਂ ਮਾੜੀਆਂ ਨੀ, ਗੱਡੀਆਂ ਮਾੜੀਆਂ ਨੀ, ਕੋਠੀਆਂ ਦੀ ਵੀ ਆਪਾਂ ਨੂੰ ਲੋੜ ਹੈ, ਪਰ ਜਦੋਂ ਇਹ ਸਾਡੀ ਬਿਰਤੀ ਚ ਆ ਜਾਂਦੀ ਹੈ ਫਿਰ ਬੇੜਾ ਪਾ ਦਿੰਦੀ ਸਾਡਾ, ਫਿਰ ਡੁੱਬ ਜਾਂਦੇ। ਹੁਣ ਇੱਕ 20 ਕਿੱਲੇ ਜ਼ਮੀਨ ਦੇ ਨੇ ਨਜ਼ਾਰੇ ਲਏ, ਭਾਈ ਬੜੀ ਚੰਗੀ ਗੱਲ, ਪਰ ਇੱਕ ਉਹ ਹੈ ਜਿਹੜਾ ਸਿਰੇ ਦਾ ਫੁਕਰਾ ਬਣਿਆ ਫਿਰਦਾ, ਕਹਿੰਦਾ ਕੀ ਹੈ, ਕਹਿੰਦਾ ਯਾਰ ਮੇਰੀ 20 ਕਿੱਲੇ ਜ਼ਮੀਨ ਹੈ, ਐਵੇਂ ਤੁਰੇ ਫਿਰਦੇ ਸਾਨੂੰ ਸਮਝਦੇ ਕੀ ਹੈ ਤੁਸੀਂ, ਬਸ ਇਹ ਕੀ ਹੈ, ਇਹਦੀ ਬਿਰਤੀ ਚ ਵੜ ਗਏ 20 ਕਿੱਲੇ, ਤੂੰ 20 ਕਿੱਲਿਆਂ ਚ ਰਹਿ, ਤੂੰ ਬਿਰਤੀ ਚ ਕਿਉਂ ਵੜ ਲਏ, ਕੋਠੀ ਤੇਰੀ ਹੈ ਤੂੰ ਕੋਠੀ ਚ ਨਜ਼ਾਰੇ ਲੈ, ਵਧੀਆ ਬੈੱਡ ਰੱਖ, ਵਧੀਆ ਕੋਠੀ ਦੇ ਵਿੱਚ ਆਨੰਦ ਲੈ, ਪਰ ਜਦੋਂ ਚਾਰ ਬੰਦਿਆਂ ਚ ਬੈਠਾ ਹੁੰਦਾ ਫਿਰ ਆਕੜ ਆਕੜ ਕੇ ਤੁਰਦਾ, ਕਹਿੰਦਾ ਮੇਰੇ ਵਰਗਾ ਕਿਹੜਾ। ਹੁਣ ਕੋਠੀ ਇਹਦੀ ਬਿਰਤੀ ਚ ਵੜ ਗਈ, ਪਾਣੀ ਬੇੜੀ ਦੇ ਵਿੱਚ ਆ ਗਿਆ, ਫਿਰ ਖਤਰਨਾਕ। ਉਦਾਂ ਤੇ ਚੰਗਾ ਹੈ, ਪਾਣੀ ਤੇ ਚੰਗਾ ਸੀ ਪਰ ਜੇ ਵਿੱਚ ਪੈ ਜੇ ਫਿਰ ਮਾੜਾ, ਕੋਠੀ ਤੇ ਬਹੁਤ ਵਧੀਆ ਸੀ ਪਰ ਜੇ ਤੇਰੀ ਬਿਰਤੀ ਚ ਵੜ ਜੇ ਫਿਰ ਮਾੜੀ ਹੈ। ਹੁਣ ਗੱਡੀਆਂ ਚ ਆਏ ਆਪਾਂ ਸਾਰੇ, ਸਾਰਿਆਂ ਨੇ ਆਉਣਾ ਹੀ ਹੈ, ਕੋਈ ਟਰਾਲੀ ਤੇ ਆਇਆ, ਕੋਈ ਮੋਟਰਸਾਈਕਲ ਤੇ ਆਇਆ, ਕੋਈ ਗੱਡੀ ਤੇ ਆਇਆ, ਪਰ ਜੇ ਬਿਰਤੀ ਚ ਵੜੀ ਹੋਈ ਹੋਵੇ ਗੱਡੀ ਫਿਰ ਆਕੜ ਆਕੜ ਕੇ ਤੁਰਦਾ। ਹੁਣ ਕਈ ਬੰਦੇ ਇੱਥੇ ਤੁਸੀਂ ਵੇਖੋਗੇ ਬਹੁਤ ਤਕੜੇ ਸਰਦਾਰਾਂ ਨੂੰ ਕਹੋ, ਵਿਰਲਿਆਂ ਨੂੰ ਛੱਡ ਕੇ ਕੋਈ ਵਿਰਲਾ ਹੀ ਹੁੰਦਾ ਜਿਹੜਾ ਇਦਾਂ ਦਾ ਨਾ ਹੋਵੇ, ਵੱਡੇ ਸਰਦਾਰ ਨੂੰ ਤੁਸੀਂ ਕਿਹਾ ਜਾ ਦੀਵਾਨ ਚਲੀ, ਉੱਥੇ ਕਿੱਥੇ ਯਾਰ ਭੀੜ ਵਿੱਚ ਕਿਹੜਾ ਬੈਠੂ ਉੱਥੇ, ਤਾਂ ਉਹਦਾ ਨਹੀਂ ਜੀ ਕਰਦਾ, ਕਿਉਂਕਿ ਕਿਉਂ ਵਾਲਾ ਸਰਦਾਰੀ ਉਹਦੀ ਦਿਰਤੀ ਚ ਵੜੀ ਹੋਈ ਹੈ, ਇਹ ਦਿਮਾਗ ਚ ਵੜ, ਇਹ ਪੈਸਾ ਸਾਡੇ ਦਿਮਾਗ ਚ ਨਾ ਵੜੇ, ਜੇਬ ਚ ਰੱਖ ਕੋਈ ਮਾੜਾ ਥੋੜਾ ਹੈ। ਕਈਆਂ ਦੇ ਹੁਣ ਅਮਰੀਕਾ ਕੈਨੇਡਾ ਚੋਂ ਕਈ ਆਉਂਦੇ ਆ, ਕਈ ਤੇ ਇੱਥੇ ਪਤਾ ਹੀ ਨਹੀਂ ਲੱਗਦਾ ਵੀ ਯਾਰ ਇਹ ਅਮਰੀਕਾ ਚੋਂ ਆਇਆ ਬੰਦਾ, ਇਹ ਕੈਨੇਡਾ ਤੋਂ ਆਇਆ ਹੋਇਆ। ਪਰ ਕਈਆਂ ਦੀ ਬਿਰਤੀ ਚ ਵੜ ਜਾਂਦਾ ਕੈਨੇਡਾ ਅਮਰੀਕਾ, ਫਿਰ ਇੱਥੇ ਆ ਕੇ ਵੀ ਪਾਣੀ ਨੀ ਠੀਕ, ਇੱਥੇ ਤੇ ਮਿੱਟੀ ਹੈ ਜੀ, ਇੱਥੇ ਤਾਂ ਐਵੇਂ ਨੱਕ ਜਾ ਚਾੜਦੇ ਫਿਰਦੇ ਰਹਿੰਦੇ ਨੇ, ਉੱਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਬਿਰਤੀ ਚ ਵੜ ਗਿਆ ਕੈਨੇਡਾ। ਜੇ ਗ੍ਰੀਨ ਕਾਰਡ ਲਈ ਫਿਰਦਾ ਜੇਬ ਚ ਰੱਖ, ਸਿਰ ਚ ਕਿਉਂ ਵਾੜੀ ਫਿਰਦਾ ਆਪਣੇ? ਜੇ ਤੈਨੂੰ ਗ੍ਰੀਨ ਕਾਰਡ ਮਿਲ ਗਿਆ ਉੱਥੋਂ ਦਾ, ਤੈਨੂੰ ਜੇਬ ਚ ਪਾ ਲੈ ਬਸ, ਤੂੰ ਇੱਥੇ ਪਾਈ ਫਿਰਦਾ ਦਿਮਾਗ ਚ? ਦਿਮਾਗ ਵਿੱਚ ਤੇ ਗੁਰੂ ਦਾ ਗਿਆਨ ਹੀ ਪਾਉਣਾ ਹੈ, ਇਹਦੇ ਚ ਨਹੀਂ ਇਹ ਚੀਜ਼ਾਂ ਵੜਨ ਦੇਣੀਆਂ। ਇੱਥੇ ਨਾ ਵੜਨ ਦਿਓ, ਜੇਬ ਚ ਰੱਖੋ। 20 ਕਿੱਲਿਆਂ ਵਿੱਚ ਟਰੈਕਟਰ ਭਜਾਈ ਫਿਰ ਫਸਲਾਂ ਬੀਜਿਆ ਕਰ, ਪਰ ਇੱਥੇ ਨਾ 20 ਕਿੱਲੇ ਚੜ ਜਾਣ ਕਿਤੇ ਤੇਰੇ, ਇੱਥੇ ਨਾ ਚਾੜਨੇ, ਫਿਰ ਖਤਰਨਾਕ। 50,000-50,00,000 ਬੈਂਕ ਚ ਰੱਖ, ਇੱਥੇ ਨਾ ਚੜ ਜੇ ਕਿਤੇ। ਇੱਥੇ ਕੀ ਚੜ੍ਹਨਾ ਚਾਹੀਦਾ? ਗੁਰੂ ਦਾ ਗਿਆਨ, ਇੱਥੇ ਅਕਲ ਸਮਝ। ਜਿਹੜਾ ਖਜ਼ਾਨਾ ਇੱਥੋਂ ਮਿਲਦਾ ਇਹ ਖਜ਼ਾਨਾ ਇੱਥੇ ਚਾੜਨਾ, ਬਾਕੀ ਵਾਲਾ ਨਾ ਇੱਥੇ ਚੜ੍ਹਨ ਲਈ। ਇਹ ਖਜ਼ਾਨਾ ਤੇ ਬਹੁਤ ਕਮਾਲ ਦਾ, ਪੂਰਾ ਸ਼ਬਦ ਸੁਣੋ, ਪਿਓ ਦਾਦੇ ਕਾ ਖੋਲ ਦਿੱਤਾ, ਹਮ ਧਨਵੰਤ ਭਾਗਤ ਸਚ ਨਾਏ। ਹਮ ਧਨਵੰਤ ਭਗਤ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਇਹ ਗਿਆਨ ਦੀ ਗੱਲ ਹੋ ਰਹੀ ਹੈ, ਅਕਲ ਵਾਲੇ ਖਜ਼ਾਨੇ ਦੀ ਗੱਲ ਚੱਲਦੀ ਹੈ ਇਹਦੇ ਵਿੱਚ, ਦੂਜੇ ਖਜ਼ਾਨੇ ਦੀ ਗੱਲ ਨਹੀਂ, ਜੇਬਾਂ ਵਾਲੇ ਦੀ। ਪਿਓ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਇੰਨਾ ਵਧੀਆ, ਹੀਰੇ ਲਾਲ ਇਹਦੀ ਕੀ ਕੀਮਤ ਪਾ ਲੈਣਗੇ? ਇਹ ਸਾਰੇ ਦਾ ਸਾਰਾ ਖਜ਼ਾਨਾ ਹੀਰੇ ਲਾਲ ਨੇ ਜਿਹੜੇ ਇੱਥੇ ਪਵਾਈ ਦੇ ਆ ਖਜ਼ਾਨਾ, ਉਸ ਖਜ਼ਾਨੇ ਦੀ ਗੱਲ ਹੈ ਜਿਹੜਾ ਮਤ ਵਿੱਚ ਰਤਨ ਜਵਾਹਰ ਮਾਣਕ ਕਿਵੇਂ ਪੈਦਾ ਹੋ ਜਾਂਦੇ ਨੇ ਜੀ ਮਤ ਵਿੱਚ? ਅੱਗੇ ਜੇ ਗੁਰ ਕੀ ਸਿੱਖ ਸੁਣੀ, ਸਿੱਖਿਆ ਸੁਣ ਸੁਣ ਕੇ ਇੱਥੇ ਪੈਂਦੇ ਆ। ਆ ਸਾਰਾ ਖਜ਼ਾਨਾ ਨਾ ਜਿਵੇਂ ਲੋਡ ਕਰਾਉਣਾ ਹੁੰਦਾ ਨਾ, ਕਈ ਵਾਰੀ ਬੰਦਾ ਵੀ ਇਹਦੇ ਚੋਂ ਕੱਢ ਕੇ ਮੇਰੇ ਫੋਨ ਚ ਪਾ ਦੇ, ਕਰਦੇ ਨੀ ਹੁੰਦੇ ਕਈ ਕੰਪਿਊਟਰ ਦੇ ਨਾਲ ਲਾ ਕੇ, ਆ ਜਿਹੜਾ ਖਜ਼ਾਨਾ ਹੈ ਏਦਾਂ ਸੁਣ ਸੁਣ ਕੇ, ਇਹ ਸਾਰਾ ਖਜ਼ਾਨਾ ਇੱਥੇ ਆ ਜਾਂਦਾ, ਇੱਥੇ ਸੇਵ ਹੋ ਜਾਂਦਾ, ਇਹਨੂੰ ਇੱਥੇ ਸੇਵ ਕਰ, ਇੱਥੇ ਨਾ ਚੜ੍ਹਨ ਦੇ ਦੀ ਕੁਛ ਹੋਰ, ਇੱਥੇ ਆ ਖਜ਼ਾਨਾ ਚੜ੍ਹਨਾ ਚਾਹੀਦਾ। ਰਤਨ ਲਾਲ, ਰਤਨ ਲਾਲ ਜਾ ਕਾ ਕਛੂ ਨਾ ਮੋਰ, ਭਰੇ ਭੰਡਾਰ ਅਖੂਟਿਆ ਤੋਂ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਧਦੋ ਜਾਈ, ਕਹੋ ਨਾਨਕ ਜਿਸ ਮਸਤ ਕਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਲਾਏ। ਜਿਹਨੇ ਚੰਗੇ ਕਰਮ ਕਰਕੇ ਚੰਗੇ ਆਪਣੇ ਲੇਖ ਬਣਾ ਲਏ ਹੈ, ਭਾਗ ਬਣਾ ਲਏ ਹੈ ਚੰਗੀ ਸੋਚ ਕਰਕੇ, ਕਹਿੰਦੇ ਉਹਨੂੰ ਇਸ ਖਜ਼ਾਨੇ ਚ ਹਿੱਸੇਦਾਰੀ ਮਿਲਦੀ ਹੈ। ਬਾਕੀ ਇਹ ਮੁੱਕਣ ਵਾਲਾ ਥੋੜਾ, ਹੁਣ ਸਾਡੇ ਵਰਗੇ ਪੰਗਤੀ ਬਾਬੇ ਸਟੇਜ ਤੇ ਸੁਣਾਉਣਗੇ। ਬਾਬਾ ਜੀ ਕੋਲੇ ਬੰਦੇ ਆ ਗਏ, ਫਿਰ ਕਹਿੰਦੇ ਬਸ ਪ੍ਰਾਂਤ ਦੇ ਵਿੱਚ ਉੱਤੇ ਪਾ ਲਿਆ ਕੱਪੜਾ, ਕਹਿੰਦੇ ਫਿਰ ਬਸ ਚੌਲ ਮੁੱਕੇ ਹੀ ਨਹੀਂ, ਤੇ ਸਾਡੇ ਵਰਗਾ ਫਿਰ ਥੱਲੇ ਬੈਠਾ। ਅੱਛਾ ਭਾਈ ਐਂ ਹੋ ਜਾਂਦਾ, ਫਿਰ ਪੰਗਤੀ ਕਿਹੜੀ ਪੜ੍ਹ ਦੇਣਗੇ? ਆ ਲਿਖਿਆ ਤੇ ਮੈਂ ਬਾਣੀ ਚ ਵੀ ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵਧ ਦੋ ਜਾ। ਤੇ ਸਾਡੇ ਵਰਗਾ ਬੈਠਾ ਹੀ ਸੋਚਦਾ ਵੀ ਯਾਰ ਸਾਡੇ ਵਾਲੀਆਂ ਪ੍ਰਾਂਤਾਂ ਤੇ ਮੁੱਕ ਜਾਂਦੀਆਂ, ਸਾਡੀਆਂ ਜਲੇਬੀਆਂ ਵੀ ਮੁੱਕ ਜਾਂਦੀਆਂ, ਸਾਡੇ ਤੇ ਚੌਲ ਵੀ ਮੁੱਕ ਜਾਂਦੇ ਆ, ਆ ਬਾਬਿਆਂ ਦੇ ਹੀ ਆ ਜਿਹੜੇ ਖਜ਼ਾਨੇ ਮੁੱਕਦੇ ਨੇ। ਪਰ ਗੱਲ ਕਿਹੜੇ ਖਜ਼ਾਨੇ ਦੀ ਚੱਲਦੀ ਸੀ ਇੱਥੇ? ਅਕਲ ਵਾਲੇ ਖਜ਼ਾਨੇ ਦੀ, ਗੁਣਾਂ ਦੇ ਖਜ਼ਾਨੇ ਦੀ। ਇਹਨਾਂ ਨੇ ਆ ਚੌਲਾਂ ਤੇ ਲੈ ਆਉਂਦੀ ਗੱਲ, ਗੱਲ ਕਿਹੜੀ ਚੱਲਦੀ ਹੈ, ਲੈ ਕਿੱਥੇ ਆਏ? ਆ ਤੇ ਗੱਲ ਮੰਨਣ ਚ ਵੀ ਆਉਂਦੀ ਹੈ ਨਾ ਵੀ ਕਿਤੇ ਮੁੱਕਦਾ ਕਿਤੇ ਅਕਲ ਵਾਲਾ ਖਜ਼ਾਨਾ, ਕਿਤੇ ਦਿਮਾਗ ਵਾਲਾ ਕਿਤੇ ਖਜ਼ਾਨਾ ਮੁੱਕ ਜੂ, ਕਿਤੇ ਰੱਬ ਦਾ ਖਜ਼ਾਨਾ ਤੁਹਾਡੇ ਇੱਥੇ ਹੈ, ਜਿੰਨਾ ਮਰਜ਼ੀ ਕੱਢ ਲਿਓ। ਨਵੀਆਂ ਤੋਂ ਨਵੀਆਂ ਕਾਢਾਂ ਕਿਤੇ ਖਤਮ ਹੋ ਜਾਣਗੀਆਂ। ਕਦੇ ਵੇਖੋ ਬਲਦਾਂ ਵਾਲੀ ਖੇਤੀ ਆਈ ਸੀ, ਹੁਣ ਟਰੈਕਟਰਾਂ ਵਾਲੀ ਆ ਗਈ। ਹੁਣ ਟਰੈਕਟਰ ਵੇਖੋ ਨਵੇਂ ਤੋਂ ਨਵੇਂ ਬਣਦੇ ਕਿ ਨਹੀਂ, 2-3 ਸਾਲਾਂ 'ਚ ਚੇਂਜ ਹੋ ਰਿਹਾ। ਇਹ ਕਾਢ 3 ਸਾਲਾਂ ਨੂੰ ਹੋਰ ਦੇਖਿਓ, ਅਗਲੇ 3 ਆਉਣ ਵਾਲੇ ਸਾਡੇ ਵੀ ਤੇ ਏਸੀ ਟਰੈਕਟਰ ਹੀ ਚੱਲਦੇ ਆ, ਹੁਣ ਏਸੀ ਆ ਗਏ। ਉਦੋਂ ਮੈਂ ਟਰੈਕਟਰ ਵਾਲਿਆਂ ਦੀ ਏਜੰਸੀ 'ਚ ਗਿਆ ਮੈਂ ਇੱਕ ਦਿਨ, ਉਹ ਮੈਨੂੰ ਕਹਿੰਦੇ ਜੀ ਬਸ ਆਹ ਟਰੈਕਟਰ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਬਸ ਕੰਪਿਊਟਰ ਦੇ ਉੱਤੇ ਸੇਵ ਕਰ ਦਿਓ, ਆਪੇ ਚੱਲੀ ਜਾਂਦਾ, ਬੰਦੇ ਦੀ ਲੋੜ ਹੀ ਨਹੀਂ, ਕਹਿੰਦਾ ਡਰਾਈਵਰ ਦੀ, ਕਹਿੰਦੇ ਬੰਦਾ ਨਹੀਂ ਚਾਹੀਦਾ ਇਹਦੇ ਤੇ। ਮੈਂ ਕਿਹਾ ਹੈ ਕਿੰਨੇ ਦਾ? ਕਹਿੰਦੇ ਇਹ ਤੇ ਮਹਿੰਗਾ ਬਹੁਤ ਹੈ ਜੀ। ਕਹਿੰਦੇ ਅਜੇ ਸਾਡੇ ਵਾਲਿਆਂ ਦਾ ਕੰਮ ਚੱਲਿਆ ਨਹੀਂ, ਤੇ ਅਮਰੀਕਾ ਕੈਨੇਡਾ 'ਚ ਐਂ ਕਰਦੇ ਲੋਕ, ਬਸ ਇੱਕ ਵਾਰੀ ਉਹਦੇ ਤੇ ਸਾਰਾ ਕੁਝ ਭਰ ਦਿੰਦੇ ਆ, ਉਹ ਆਪੇ ਹੀ ਚੱਲੀ ਜਾਂਦਾ, ਆਟੋਮੈਟਿਕ ਹੀ ਚੱਲਦਾ ਹੈ, ਬੰਦੇ ਦੀ ਕਹਿੰਦੇ ਲੋੜ ਹੀ ਨਹੀਂ ਪੈਣੀ ਆਉਣ ਵਾਲੇ ਸਮੇਂ 'ਚ। ਏਦਾਂ ਹੀ ਹੋ ਰਿਹਾ। ਜਹਾਜ਼ ਵੀ ਕਹਿੰਦੇ ਉਹ ਆਟੋ ਪਾਇਲਟ ਲਾ ਦਿੰਦੇ ਆ, ਜਦੋਂ ਉੱਤੇ ਚਲੇ ਜਾਂਦਾ ਮੁੜ ਕੇ ਉਹ ਆਪੇ ਹੀ ਉੱਡਦਾ। ਜਹਾਜ਼ ਵੀ ਇੰਨੀ ਸਪੀਡ ਤੇ ਬਣਤਾ ਵੀ ਹੁਣ 1000 ਦੀ ਸਪੀਡ ਤੇ ਜਾਊ, ਮੁੜ ਕੇ ਤੇ ਲੋੜ ਹੀ ਨਹੀਂ ਪੈਂਦੀ। ਨਵੀਂ ਤੋਂ ਨਵੀਂ ਟੈਕਨੋਲੋਜੀ ਆ ਰਹੀ ਹੈ ਕਿ ਨਹੀਂ ਆ ਰਹੀ? ਪਿਆਰੇ ਆਉਂਦੀ ਹੈ ਕਿ ਨਹੀਂ? ਕਿੱਥੋਂ ਆਉਂਦੀ ਹੈ ਭਲਾ ਦੱਸੋ? ਦਿਮਾਗ ਖਾਵੇ ਖਰਚੇ, ਰਲ ਮਿਲ ਭਾਈ ਨਵੀਆਂ ਨਵੀਆਂ ਰਲ ਮਿਲ ਕਾਢਾਂ ਕੱਢੀ ਚੱਲਿਓ, ਮੁੱਕਣਗੀਆਂ ਕਿਤੇ ਕਾਢਾਂ, ਜਿੰਨੀਆਂ ਮਰਜ਼ੀ ਕੱਢ ਲਿਓ। ਆਹ ਖਜ਼ਾਨੇ ਦੀ ਗੱਲ ਸੀ, ਇਹ ਚੌਲਾਂ ਦੀ ਗੱਲ ਕਰੀ ਜਾਂਦੇ ਇੱਥੇ, ਇਹ ਗੱਲ ਕਰੀ ਜਾਂਦੇ ਕਹਿੰਦੇ ਰੋਟੀਆਂ ਨਹੀਂ ਮੁੱਕੀਆਂ, ਸਬਜ਼ੀ ਨਹੀਂ ਮੁੱਕੀ। ਹੁਣ ਸਾਡੇ ਵਰਗਾ ਬੰਦਾ ਬੈਠਾ ਹੀ ਡਾਊਨ ਹੋਈ ਜਾਂਦਾ, ਸਾਡੀਆਂ ਭੈਣਾਂ ਆਪਾਂ ਸਾਰੇ ਇਹੀ ਡਾਊਨ ਹੋਈ ਜਾਂਦੇ। ਹੁਣ ਪਹਿਲਾਂ ਬੀਬੀਓ ਕਾਢਾਂ ਨਹੀਂ ਹੈ, ਵੇਖੋ ਪਹਿਲਾਂ ਕਿਵੇਂ ਦਰੀਆਂ ਬੁਣਨੀਆਂ ਪੈਂਦੀਆਂ, ਹੁਣ ਬੁਣਨੀਆਂ ਪੈਂਦੀਆਂ? ਹੁਣ ਪਹਿਲਾਂ ਵਾਂਗੂ ਮੰਜੇ ਬੁਣਦੀਆਂ ਤੁਸੀਂ? ਹੁਣ ਖੇਸ ਪਹਿਲਾਂ ਵਾਂਗੂ ਬਣਦੇ ਆ? ਸਾਰਾ ਕੁਝ ਬਣਿਆ ਬਣਾਇਆ, ਕੰਬਲ ਪਹਿਲਾਂ ਵਾਲੇ ਆ ਕਿਤੇ, ਇਹ ਨਵੀਆਂ ਕਾ ਇਹਨੂੰ ਕਹਿੰਦੇ ਆ ਵਰਤ ਵਰਤ ਕੇ। ਹੁਣ ਇਹ ਜਿਹੜੇ ਅੱਜ ਕੰਬਲ ਹੈ 10-15 ਸਾਲਾਂ ਨੂੰ ਥੋੜਾ ਰਹਿਣਗੇ, ਅੱਜ ਵਾਲੇ ਬੈੱਡ 10-15 ਸਾਲਾਂ ਨੂੰ ਹੋਰ ਰਿਵਾਜ ਬਦਲ ਜਾਣਗੇ। ਪੁਰਾਣੀਆਂ ਕੋਠੀਆਂ ਇਹੋ ਜਿਹੀਆਂ ਹੁੰਦੀਆਂ ਸੀ ਕਿਤੇ, ਹੁਣ ਨਵੀਆਂ ਵੇਖੋ ਕਿੱਦਾਂ ਦੀਆਂ। ਇਹਨੂੰ ਕਹਿੰਦੇ ਆ ਵੀ ਜਿੰਨਾ ਮਰਜ਼ੀ ਵਰਤੀ ਚੱਲੋ, ਇਹ ਚੌਲਾਂ ਦੀ ਗੱਲ ਕਰੀ ਜਾਂਦੇ ਇੱਥੇ ਬਾਬੇ ਸਾਡੇ ਵੀ ਚੌਲ ਆ ਗਏ ਜੀ, ਹੋਰ ਭਰ ਲਿਆ ਕਰਨ, ਕਹਿੰਦੇ ਉੱਤੇ ਹੋਰ ਆ ਜਾ ਕਰਨ, ਤੇ ਸਾਡੇ ਵਰਗੇ ਥੱਲੇ ਬੈਠੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਵਾਹਿਗੁਰੂ। ਬਾਬਿਆਂ ਨੇ ਕਮਾਲ ਕਰਤੀ, ਲੈ ਏਦਾਂ ਹੀ ਕਰਦੇ ਅਸੀਂ। ਦਿਮਾਗ ਨੂੰ ਚਲਾਓ ਮਾੜਾ ਮੋਟਾ, ਇਹਨੂੰ ਡੈਡ ਨਾ ਕਰੋ। ਦੋ ਬੰਦੇ ਨਹੀਂ ਦਿਮਾਗ ਚੱਲਣ ਦੇਣਾ ਚਾਹੁੰਦੇ, ਨਾ ਬਾਬੇ ਨਾ ਲੀਡਰ, ਇਹ ਬੁੱਧੂ ਬਣਾ ਕੇ ਰੱਖਣਾ ਚਾਹੁੰਦੇ ਆ, ਇਹ ਨਹੀਂ ਚਾਹੁੰਦੇ ਲੋਕ ਸਿਆਣੇ ਹੋਣ। ਇਹਨੂੰ ਸਟ੍ਰੈਚ ਕਰੋ ਮਾੜਾ ਮੋਟਾ, ਖੋਲੋ। ਕਿੰਨਾ ਚਿਰ ਅਸੀਂ ਰਹੋਗੇ ਭਾਈ, ਕਿੰਨਾ ਚਿਰ ਇੰਨਾ ਬੁੱਧੂ ਬਣੇ ਰਹਾਂਗੇ ਆਪਾਂ? ਖੋਲੋ ਮਾੜਾ ਜਿਹਾ ਦਿਮਾਗ, ਕੰਮ ਲਓ ਇਹਦੇ ਤੋਂ। ਆ ਖਜ਼ਾਨਾ ਹੈ, ਰੱਬ ਬੈਠਾ, ਰੱਬ ਆ ਜੋਤ ਹੈ ਉਹਦੀ, ਮਨ ਤੂੰ ਜੋਤ ਸਰੂਪ, ਮਨ ਕਾਹਦੇ ਚ ਹੈ, ਮਾਈਂਡ ਕਾਹਦੇ ਚ ਹੈ, ਇੱਥੇ ਹੀ ਹੈ ਦਿਮਾਗ ਚ, ਮਨ ਵਿੱਚ ਜੋਤ ਹੈ ਉਹਦੀ, ਇਹਨੂੰ ਖੋਲ। ਤੇਰੇ ਸਿਰ ਤੇ ਖਜ਼ਾਨਾ, ਤੂੰ ਖਾਲੀ ਨਾ ਰਹਿ ਜੀ, ਪਿਆਸਾ ਹੀ ਨਾ ਮਰ ਜੀ ਕਿਤੇ, ਇਹਨੂੰ ਵਰਤਣਾ ਸਿੱਖ, ਸਟ੍ਰੈਚ ਕਰਨਾ ਸਿੱਖ। ਬਾਹਰਲਿਆਂ ਦੇਸ਼ਾਂ ਵਿੱਚ ਦਿਮਾਗ ਵਰਤਿਆ ਜਾਂਦਾ। ਆ ਸਾਡੀਆਂ ਨਾ ਆਹੀ ਬੀਬੀਆਂ ਜਿਹੜੀਆਂ ਇੱਥੇ, ਜਿਹੜੀ ਮੇਰੀ ਭੈਣ ਇੱਥੇ ਸਾਰਾ ਦਿਨ ਗੋਹਾ ਪੱਥਦੀ ਹੈ ਨਾ, ਜੇ ਕਿਤੇ ਅੱਜ ਤੋਂ 20 ਸਾਲ ਪਹਿਲਾਂ ਇਹਦਾ ਕਿਸੇ ਦਾ ਭੈਣ ਭਰਾ ਬਾਹਰ ਹੁੰਦਾ, ਤੇ ਇਹ ਜਿਹੜੀ ਪਾਥੀਆਂ ਪੱਥਣ ਵਾਲੀ ਭੈਣ ਕਿਤੇ ਬਾਹਰ ਗਈ ਹੁੰਦੀ, ਤੇ ਗੱਡੀ ਐ ਖਿਲਾਰ ਕੇ ਇਹਨੇ ਬਾਹਰ ਐ ਛੱਲਾ ਘੁਮਾਉਂਦੀ ਨੇ ਅੰਦਰ ਵੜਿਆ ਕਰਨਾ ਸੀ ਵੀ ਜੋਬ ਤੋਂ ਆਈ ਹੈ, ਜੇ ਕੈਨੇਡਾ ਹੁੰਦੀ, ਜੇ ਚਲੇ ਜਾਂਦੀ। ਇਹੀ ਦਿਮਾਗ ਵੇਖਦੇ ਤੁਸੀਂ ਕਿਵੇਂ ਚੱਲਦਾ, ਇਹੀ ਗੱਲਾਂ ਵੇਖਿਓ ਕਿੱਦਾਂ ਦੀਆਂ ਕਰਦੀ। ਖੋਲਤਾ ਅਗਲਿਆਂ ਨੇ, ਹੈ ਤੇ ਇੱਥੇ ਹੀ ਜੰਮੀ ਸੀ, ਪਾਥੀਆਂ ਪੱਥਦੀ ਦਾ ਵੀਜ਼ਾ ਲੱਗ ਗਿਆ, ਚੱਲ ਗਈ ਬਾਹਰ, ਤੇ ਹੁਣ ਉਹੀ ਹੈ ਉਹ ਬੇਬੇ 60 ਸਾਲ ਦੀ, ਜਦੋਂ ਪੋਤਿਆਂ ਨੂੰ ਲੈ ਕੇ ਆਉਂਦੀ ਹੈ, ਬੱਚਿਆਂ ਬਾਹਰੇ ਗੱਡੀ ਖਿਲਾਰ ਕੇ ਫਿਰ ਐਂ ਛੱਲਾ ਜਿਹਾ ਘੁਮਾਉਂਦੀ ਆਉਂਦੀ ਹੈ ਅੰਦਰ, ਤੇ ਪਾਥੀਆਂ ਪੱਥਦੀ ਨੇ ਰਹਿ ਜਾਣਾ ਸੀ ਇੱਥੇ। ਖੁੱਲ ਗਿਆ ਦਿਮਾਗ, ਬਸ ਇੱਕ ਡੈਡੀ ਰਹਿ ਗਿਆ, ਬਸ ਇੱਕ ਦਾ ਦਿਮਾਗ ਖੋਲਿਆ ਹੀ ਨਹੀਂ, ਡੈਡੀ ਰਹਿ ਗਿਆ। ਤਾਂ ਕਰਕੇ ਭਾਈ ਇਹ ਤਾਂ ਖੁੱਲਣ ਦੀ ਗੱਲ ਹੈ, ਸਾਡਾ ਦਿਮਾਗ ਖੁੱਲਣ ਦਿੱਤਾ ਹੀ ਨਹੀਂ। ਭਾਰਤ ਦੀ ਐਜੂਕੇਸ਼ਨ ਦਾ ਸਿਸਟਮ ਹੀ ਇੱਦਾਂ ਦਾ ਕਿ ਕਦੇ ਤੁਹਾਡੇ ਦਿਮਾਗ ਨੂੰ ਖੁੱਲਣ ਨਹੀਂ ਦਿੱਤਾ। ਇੱਥੇ ਭੇਡਾਂ ਪੈਦਾ ਕੀਤੀਆਂ ਜਾਂਦੀਆਂ, ਵਿਕਾਸ ਵਾਲੀ ਗੱਲ ਹੀ ਨਹੀਂ ਇੱਥੇ। ਤਾਂ ਕਰਕੇ ਮੇਰੀ ਬੇਨਤੀ ਹੈ ਵੀ ਹੌਲੀ ਹੌਲੀ ਇਹਨੂੰ ਆਪਾਂ ਵਰਤਣਾ ਸਿੱਖੀਏ। ਭਗਤ ਰਵਿਦਾਸ ਜੀ ਕਹਿੰਦੇ ਨੇ ਤੈਂ ਨੀਚਾਂ ਨੂੰ ਉੱਚੇ ਕਰਤਾ, ਕਿਹੜਾ ਕਿਹੜਾ ਪੱਖ, ਕੋਠੀਆਂ ਨਹੀਂ ਵੀ ਤੂੰ ਗਰੀਬਾਂ ਦੀਆਂ ਕੋਠੀਆਂ ਪਾਤੀਆਂ, ਉਹ ਤੇ ਅਗਲੇ ਨੇ ਆਪੇ ਪਾ ਲੈਣੀਆਂ, ਤੈਂ ਦਿਮਾਗ ਉੱਚਾ, ਅਕਲ ਆ ਗਈ। ਜਿਹੜੀ ਅਕਲ ਨਾਮਦੇਵ ਜੀ ਨੂੰ ਆਈ, ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ। ਆਹ ਵੇਖੋ ਜਿਹੜੀ ਇਹਨਾਂ ਨੂੰ ਸਮਝ ਆਈ ਇਹ ਕਿਸੇ ਨੂੰ ਨਹੀਂ। ਖੁਸ਼ ਰਹਿੰਦੇ ਸੀ, ਆਨੰਦ ਚ ਰਹਿੰਦੇ ਸੀ, ਜ਼ਿੰਮੇਵਾਰੀਆਂ ਨਿਭਾਉਂਦੇ ਸੀ, ਗਰੀਬੀ ਭਾਵੇਂ ਸੀ ਪਰ ਖੁਸ਼ ਸੀ, ਚੜ੍ਹਦੀ ਕਲਾ। ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਉ ਤੇ ਸਭੈ ਸਰੈ। ਰੱਬ ਸਭ ਕੁਛ ਕਰ ਸਕਦਾ ਹੈ, ਇਸ ਕਰਕੇ ਭਾਈ ਉੱਚੇ ਹੋਵੋ, ਦਿਮਾਗੀ ਵਿਕਾਸ ਕਰੋ, ਖੋਲੋ ਦਿਮਾਗ ਆਪਣਾ, ਬੜੀ ਲੋੜ ਹੈ ਅੱਜ ਬਹੁਤ। ਅੱਜ ਜ਼ਮਾਨੇ ਨਾਲ ਪੈਰ ਨਾਲ ਕਦਮ ਮਿਲਾ ਕੇ ਤੁਰੀਏ। ਬਾਕੀ ਗੱਲ ਆਪਾਂ ਕੱਲ ਦੇ ਦੀਵਾਨ ਚ ਕਰਾਂਗੇ। ਇੱਕ ਬੇਨਤੀ ਜ਼ਰੂਰੀ ਹੈ ਬਈ, ਪਹਿਲੀ ਵੀ ਗੁਰੂ ਜੀ ਜਾਣਗੇ ਫਿਰ ਚੱਲਾਂਗੇ, 5-7 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ, ਇੱਕ ਤੇ ਇਹ। ਦੂਜੀ ਬੇਨਤੀ ਹੈ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਵੀ ਕੋਸ਼ਿਸ਼ ਕਰੋ ਵੀ ਜਿਹੜੀ ਤੁਸੀਂ ਇਕੱਲੇ ਇਕੱਲੇ ਨੂੰ ਚੈੱਕ ਕਰਕੇ ਨਾ ਲਗਾਓ, ਇਹ ਵੀ ਬੇਨਤੀ ਹੈ। ਤੀਜੀ ਬੇਨਤੀ, ਜਿਹੜੀ ਸੰਗਤ ਅੱਜ ਦੀਵਾਨ ਚ ਆ ਕੇ ਬੈਠੀ ਹੈ, ਜਿਹਨਾਂ ਨੂੰ ਪ੍ਰਸ਼ਾਸਨ ਵਾਲਿਆਂ ਨੇ ਇਕੱਲੇ ਇਕੱਲੇ ਨੂੰ ਚੈੱਕ ਕਰਿਆ, ਉਹਨਾਂ ਤੋਂ ਮੈਂ ਮਾਫੀ ਮੰਗਦਾ ਸਟੇਜ ਤੋਂ, ਕਿਉਂਕਿ ਮੈਂ ਤੇ ਬੇਨਤੀ ਪਹਿਲਾਂ ਵੀ ਕੀਤੀ ਸੀ ਪਰ ਪਤਾ ਨਹੀਂ ਹੁਣ ਸਾਡਾ ਇਸ ਗੱਲ ਵਿੱਚ ਜ਼ੋਰ ਨਹੀਂ ਚੱਲਦਾ। ਅਸੀਂ ਬੇਨਤੀ, ਮੈਂ ਕੱਲ ਵੀ ਬੰਦੇ ਭੇਜੂੰਗਾ ਇਹਨਾਂ ਨੂੰ, ਕਰੂੰਗਾ ਜ਼ਰੂਰ ਵੀ ਭਾਈ ਸਾਡੇ ਤੋਂ ਪੈਰੀ ਹੱਥ ਲਵਾ ਲਓ, ਇਕੱਲੇ ਇਕੱਲੇ ਦੇ ਤੁਸੀਂ ਜੇਬਾਂ ਚੈੱਕ ਨਾ ਕਰੋ, ਚੰਗਾ ਨਹੀਂ ਲੱਗਦਾ, ਕਿਉਂਕਿ ਸ਼ਰਮ ਵਾਲੀ ਜੀ ਗੱਲ ਹੋ ਜਾਂਦੀ ਹੈ। ਸਟੇਜ ਜਿਹੜਾ ਦੀਵਾਨ ਦਾ ਮਾਹੌਲ ਹੈ ਉਹ ਇੱਦਾਂ ਹੀ ਹੋਣਾ ਚਾਹੀਦਾ। ਹੁਣ ਜਦੋਂ ਆਪਾਂ ਕਾਨਫਰੰਸ ਜਿਹੜੀ ਹੁੰਦੀ ਹੈ ਜਾਂ ਜਿਹੜੀਆਂ ਰਾਜਨੀਤਿਕ ਹੁੰਦੀਆਂ ਉੱਥੇ ਕੰਮ ਚੱਲ ਜਾਂਦਾ, ਪਰ ਸਾਡਾ ਦੀਵਾਨ ਦਾ ਮਾਹੌਲ ਹੈ ਜਿਹੜਾ ਉਹ ਇੱਦਾਂ ਹੀ ਵਧੀਆ ਨਹੀਂ ਲੱਗਦਾ। ਸੋ ਸਾਰੀ ਸੰਗਤ ਦਾ ਧੰਨਵਾਦ ਹੈ ਜੀ, ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ, ਤੇ ਕੱਲ ਨੂੰ ਕੋਸ਼ਿਸ਼ ਕਰਿਓ ਕਿਉਂਕਿ ਗਰਮੀ ਹੋ ਗਈ, ਧੁੱਪ 'ਚ ਬੈਠਿਆ ਨਹੀਂ ਜਾਣਾ। ਤੇ ਜਿਹੜੇ ਪ੍ਰਬੰਧਕ ਵੀਰ ਨੇ ਕੱਲ ਨੂੰ ਟੈਂਟ ਵਾਲਿਆਂ ਨੂੰ ਕਿਹੋ ਵੀ ਥੋੜਾ ਜਿਹਾ ਛਤਾ ਜਿਹੜਾ ਹੋਰ ਕਰ ਦੇਣ, ਘੱਟ ਤੋਂ ਘੱਟ 20 ਪੜਦੇ ਜਿਹੜੇ ਆ ਕੱਲ ਨੂੰ ਹੈ ਬਈ, 20 ਪੜਦੇ ਕੱਲ ਨੂੰ ਹੋਰ ਉੱਤੇ ਲਾ ਦੇਣ, ਛੱਤ ਦੇਣ, ਕਿਉਂਕਿ ਗਰਮੀ ਹੋ ਜਾਣੀ ਹੈ। ਪੜਦੇ ਫਿਰ ਖੋਲ ਕੇ ਕੱਲ ਨੂੰ ਪੰਡਾਲ ਥੋੜਾ ਜਿਹਾ ਹੋਰ ਖੁੱਲਾ ਕਰ ਦੇਣਗੇ। ਆਪਾਂ ਕੱਲ 1:45 ਆ ਜਾਵਾਂਗੇ ਭਾਈ, ਚੇਤਾ ਰੱਖਿਓ, ਟਾਈਮ ਲੇਟ ਨਾ ਕਰਾਂਗੇ। ਅੱਜ ਆਪਾਂ 2 ਆਏ, ਕੱਲ 1:45, 15 ਮਿੰਟ ਐਡਵਾਂਸ ਹੋ ਜਾਣਗੇ, ਨਾਲੇ ਹੋਰ ਥੋੜਾ ਜਿਹਾ ਵੱਧ ਟਾਈਮ ਲੱਗ ਜਾਂਦਾ ਹੈ। 4 ਸਮਾਪਤੀ ਜਾਂ 4:15, ਇਦੋਂ ਲੇਟ ਨਹੀਂ ਕਰਾਂਗੇ, 4:15 ਤੋਂ ਪਹਿਲਾਂ ਭੋਗ ਪੈ ਜਾਏਗਾ। ਆਪਣਾ ਉਸ ਹਿਸਾਬ ਨਾਲ ਤੁਸੀਂ ਆਇਓ, ਤੇ ਜਥਾ ਜਿਹੜਾ 1 ਆ ਜਾਂਦਾ ਵੇਲੇ ਨਾਲ ਆ ਕੇ ਭਾਈ, ਤੁਸੀਂ ਸਾਰੇ ਜਗ੍ਹਾ ਮੱਲ ਕੇ ਜਿੱਥੇ ਜਿੱਥੇ ਟਾਈਮ ਲੱਗੇ ਆ ਕੇ ਬੈਠੋ। ਸਾਰੀ ਸੰਗਤ ਪ੍ਰਬੰਧਕ ਵੀਰਾਂ ਦਾ ਸਾਥ ਦਿਓ। ਇਲਾਕੇ ਨਿਵਾਸੀ, ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਵਿੱਚ ਆ ਕੇ ਪਕਾਓ, ਇੱਥੇ ਛਕੋ, ਇੱਥੇ ਛਕਾਓ, ਨਾਲੇ ਸੇਵਾ ਕਰੋ। ਪਿੰਡ ਵਾਲਿਆਂ ਨੂੰ ਬੇਨਤੀ ਹੈ ਘਰਾਂ 'ਚ ਬਣਾਉਣ ਨਾਲੋਂ ਇੱਥੇ ਹੀ ਬਣਾਓ, ਪਕਾਓ, ਇੱਥੇ ਹੀ ਛਕੋ। 2-3 ਦਿਨ, ਕੱਲ੍ਹ ਦਾ ਦਿਨ ਤੇ ਪਰਸੋਂ ਦਾ ਦਿਨ ਸਾਰੀਆਂ ਮਾਈਆਂ ਪਿੰਡ ਵਾਲੇ ਇੱਥੇ ਹੀ ਸੇਵਾ ਕਰੋ, ਇੱਥੇ ਹੀ ਛੱਕ ਲਿਓ, ਇੱਥੇ ਹੀ ਆਈ ਸੰਗਤ ਨੂੰ ਸਾਂਭੋ। ਸਾਰੇ ਨੌਜਵਾਨ, ਕਿਉਂਕਿ ਡਿਊਟੀਆਂ ਬਹੁਤ ਲੱਗਦੀਆਂ ਚਾਰੇ ਪਾਸੇ, ਕੋਈ ਕਿਤੇ ਖੜਾ ਪਹਿਰੇ ਤੇ, ਕੋਈ ਕਿਤੇ ਖੜਾ ਹੈ, ਬਹੁਤ ਪਿਆਰ ਨਾਲ ਸਾਰੇ ਰਲ ਮਿਲ ਕੇ ਸੇਵਾ ਕਰੀਏ। ਸੋ ਸਾਰੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। 10 ਪੜਦੇ ਕੱਲ ਨੂੰ ਹੋਰ ਲਵਾ ਦਿਓ, ਬਾਕੀ ਪੰਡਾਲ ਕੱਲ ਨੂੰ ਖੋਲ ਦੇਣਗੇ। ਸੋ ਜਿਹੜੇ ਅੱਜ ਭਾਈ ਪਰੇਸ਼ਾਨ ਹੋਏ ਹੋਣ, ਕਿਤੇ ਥੋੜੀ ਜਿਹੀ ਸਟ੍ਰਿਕਟ ਹੋਣ ਕਰਕੇ ਪ੍ਰਸ਼ਾਸਨ ਦਾ ਸਿਸਟਮ, ਉਹਦੇ ਲਈ ਮੈਂ ਸਟੇਜ ਤੋਂ ਮਾਫੀ ਮੰਗਦਾ। ਸੋ ਆਓ ਹੁਣ ਗੱਜ ਕੇ ਆਪਾਂ ਆਨੰਦ ਸਾਹਿਬ 'ਚ ਬੋਲੀਏ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੀਏ। ਵਿੱਚ ਕਈ ਭਾਈ ਇਦਾਂ ਦੇ ਬੰਦੇ ਆ ਜਾਂਦੇ ਆ, ਪਰਸ ਮੋਬਾਈਲ ਚੋਰੀ ਕਰਨ ਵਾਲੇ ਵਿੱਚ ਸ਼ਰਾਰਤੀ ਹੁੰਦੇ ਆ। ਜਦੋਂ ਤੁਸੀਂ ਮੱਥਾ ਟੇਕਣਾ ਧਿਆਨ ਰੱਖਿਓ, ਰਸ਼ ਪੈਂਦਾ ਉੱਥੇ ਫਿਰ ਉਹ ਵਿੱਚ ਵੜ ਜਾਂਦੇ ਆ। ਬੀਬੀ ਉਹ ਆਪਣੇ ਗਹਿਣੇ ਵਗੈਰਾ ਸੰਭਾਲ ਕੇ ਰੱਖਿਓ, ਤੁਸੀਂ ਭਾਈ ਆਪਣੇ ਸਿੰਘੋ ਮੋਬਾਈਲ ਵਗੈਰਾ ਸੰਭਾਲ ਕੇ ਰੱਖਿਓ। ਬੰਦੇ ਕਈ ਹਰ ਜਗ੍ਹਾ ਦੀਵਾਨਾਂ ਵਿੱਚ ਹੀ ਆ ਜਾਂਦੇ ਆ, ਉਹ ਫਿਰ ਕਈ ਵਾਰੀ ਬਾਅਦ 'ਚ ਅਨਾਊਂਸਮੈਂਟ ਕਰਦੇ ਆ ਜੀ ਮੋਬਾਈਲ ਚੋਰੀ ਹੋ ਗਿਆ ਜੀ, ਕੋਈ ਜੇਬ 'ਚੋਂ ਪਰਸ ਕੱਢ ਕੇ ਲੈ ਗਿਆ, ਰਸ਼ ਵਿੱਚ ਕਈ ਵਾਰੀ ਪਤਾ ਨਹੀਂ ਲੱਗਦਾ। ਆਓ ਸਾਰੀ ਸੰਗਤ ਦਾ ਧੰਨਵਾਦ, ਗੱਜ ਕੇ ਆਨੰਦ ਸਾਹਿਬ 'ਚ ਬੋਲੋ। ਬਾਕੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਭਾਈ ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ, ਉਹ ਪ੍ਰਬੰਧਕ ਵੀਰਾਂ ਪਾਸ ਆਪਣੇ ਨਾਮ ਦਰਜ ਕਰਾਓ। ਪਰਸੋਂ ਅੰਮ੍ਰਿਤ ਸੰਚਾਰ ਹੋਏਗਾ, ਇਲਾਕਾ ਨਿਵਾਸੀ ਪਿੰਡ ਦੀ ਸੰਗਤ ਨੂੰ ਖਾਸ ਬੇਨਤੀ ਹੈ, ਵੱਧ ਤੋਂ ਵੱਧ ਆਓ, ਸਿੰਘ ਸਜੀਏ, ਗੁਰੂ ਵਾਲੇ ਬਣੀਏ, ਰੋਜ਼ ਰੋਜ਼ ਸਮਾਂ ਨਹੀਂ ਮਿਲਦਾ, ਆਓ ਸਬੱਬ ਨਾਲ ਸਮਾਂ ਮਿਲਦਾ ਹੈ, ਲਾਹਾ ਲਈਏ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਆਓ ਜੀ ਆਪਣੀ ਪ੍ਰੇਮ ਭੇਟਾ ਰੱਖ ਲਓ, ਨੇੜੇ ਆ ਕੇ ਮੱਥਾ ਟੇਕ ਲਓ। ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ। आनंद पाया मेरी माए सतगुरु में पाया ता पाया सहज सेती मन वदिया राग रतन परवार परियां शब्द गावण आईया ओ ता गावो हरी मन दिनी वसाया आनंद हुआ सतगुरु में पाया हे मन मेरे आपू सदा रहो हर नाले हर हर रहो तू मन मेरे तू सब बसारा की कारो करे तेरा कार्य सब सवारना अपना गला सुन रच स्वामी तो क्यों मन हो सारे नानक मानो मेरे सदा रहो हर नाले साहेबा क्या नहीं करते हर पान तेरे सब कुछ है जिसने है सो पावे सदा सिमत सदा तेरी नाम मानो सावे नाम जिन कै मानो बसिया राजे शब्द कहे साहिब क्या नहीं करते रे सदा मेरा आधारो सतना मेरा आधार मेरा जिन पुखा सब गवाया हर नाम सुख बनया बसया जिन इच्छा सब बनाइया सदा कुर्बान पिता गुरमित हो जिस भी आए बजाया है नानक सुनो शब्द कर हो प्यार मेरा आधारो बाजी पंच शब्द तित तरस भग तरस भग शब्द बाजे कलाजित कर तुम्हारे मत दूत दुद वास की ते ताल कंठ तुम्हारे और करम माया तुद जित तौ से नाम हर कैला ते नानक तै सुख होआ तित कर अनहद बाजे अनंत सुनो मट भागी हो सकल मनोरथ पूरे पार ब्रह्म प्रभ पाया उतरे सकल विसूरे दुख रो सकता भी उतरे सुनी सच्ची बाणी संत साजन भये सर से पूरे गुरते जानी सतगुर बिनवंत नानक गुर चरण लागे बाजे अनहद पूरे अपन गुरु पाणी पिता माता धर महात्मा उस रात दे दाई ताया खिले सगल जग आईया पूरे आईया बाजे धर महादूर गर्मी आपो आपनी के नेरे के दूर जिनी नाम से आया गए बसकना आत से मुखे उजले के ती चुटी का जिनी नाम से आया जिनी नाम से आया गए बसकना आत से मुखे उजले वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह तुम ठाकुर तुम पहे अरदास जियो पिंड सब तेरी रास तुम मात पिता गम वारक तेरे तुमरी कृपा में कोई न जाने तुमरा अंत ऊंचे तेगू

ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾਂ ਜਹ ਜਹ ਪੇਖੋ ਤਹ ਹਜੂਰ ਦੂਰ ਕਤੋਂ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖੋ ਤਹ ਹਜੂਰ ਦੂਰ ਕਤੋਂ ਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨ ਸੁਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾਉ ਪ੍ਰਤ ਪਾਲੈ ਅਪਿਆਓ ਦੇ ਕੱਛ ਯੂਨ ਨਾ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦੇ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰ ਹੈ ਆਨੰਦ ਜਨ ਅਚਰਜ ਅਨੂ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।